ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਧਾਰੇ। ਜਿਹ ਵਾਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਹੀਐ। ਕੋਟ ਪਰਾਧ ਹਮਾਰੇ ਖੰਡ ਹੋ, ਅਨਕ ਵਿਧੀ ਸਮਝਾਵ ਹੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਓ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਹੀ ਸੱਜਣ ਸੁਹੇਲੇ। ਬੋਲੋ ਜੀ, ਰਾਖੋ ਰਾਖਣ ਹਾਰ ਦਇਆਲਾ, ਨਾਨਕ ਨਾਨਕ ਘਰ ਕੇ ਬੋਲੇ। ਆਓ ਸਾਰੇ ਰਲ ਕੇ ਗੁਰੂ ਜੀ ਦੇ ਬਚਨ ਪੜ੍ਹੀਏ ਸੁਣੀਏ। ਸੇਵਾਦਾਰਾਂ ਨੂੰ ਬੇਨਤੀ ਵੀ ਕਿਤੇ ਤਾਕੀਆਂ ਖੋਲੋ ਸਾਰੀਆਂ, ਦੀਵਾਨ ਹਾਲ ਦੀਆਂ ਤਾਕੀਆਂ ਸਾਰੀਆਂ ਖੋਲ ਦੋ, ਖਿੜਕੀਆਂ ਖੋਲ ਦੋ। ਦੂਜੀ ਬੇਨਤੀ ਹੈ ਵੀ ਜਦੋਂ ਮੈਂ ਆਇਆ ਮੈਂ ਵੇਖਿਆ ਧੁੱਪ ਸੇਕਣ ਦੇ ਮਾਰੇ ਕਈ ਬਾਹਰ ਹੀ ਬੈਠੇ। ਅੱਜ ਕੋਈ ਇੰਨੀ ਜ਼ਿਆਦਾ ਠੰਡ ਨਹੀਂ, ਸਪੀਕਰਾਂ ਦੀ ਆਵਾਜ਼ ਭਾਵੇਂ ਬਾਹਰ ਤੱਕ ਸੁਣਦੀ ਹੈ, ਪਰ ਪੰਡਾਲ ਵਿੱਚ ਆ ਕੇ ਸਾਰੇ ਸਜੋ। ਜਿਹੜੇ ਬਾਹਰ ਬੈਠੇ ਹੈ ਉਹ ਪੰਡਾਲ ਵਿੱਚ ਆ ਕੇ ਬੈਠੋ। ਜਿੰਨੇ ਕੁ ਆਪਾਂ ਸਾਰੇ ਦੀਵਾਨ ਵਿੱਚ ਹਾਜ਼ਰ ਹਾਂ, ਰਲ ਮਿਲ ਕੇ ਆਓ, ਗੁਰੂ ਸਾਹਿਬ ਦੇ ਬਚਨ ਪੜ੍ਹੀਏ ਸੁਣੀਏ, ਕੁਝ ਚਿਰ ਰਲ ਕੇ ਗੁਰਮਤਿ ਦੀ ਵਿਚਾਰ ਕਰੀਏ। ਸਾਡਾ ਸਮਾਂ, ਸਾਡੀ ਜ਼ਿੰਦਗੀ, ਇਹ ਘੜੀਆਂ ਸਫਲ ਹੋ ਜਾਣ, ਕੋਈ ਰਸਨਾ ਬਾਣੀ ਨਾ ਰਹੇ, ਸਾਰੇ ਪੜ੍ਹਿਓ। ਮੇਰੇ ਰੱਬ ਜੀ, ਬੈਖਰੀਦ ਬੈਖਰੀਦ ਹਾਂ ਦੱਸ ਰੋਤੇਰਾ ਬੈ ਦਸਰੋ ਦੱਸ ਦੋ ਤੇਰਾ। ਕੇ ਬਈ ਮੁੱਲ ਖਰੀਦਿਆ ਨੌਕਰਾਂ ਮੈਂ ਤੇਰਾ ਨੌਕਰੀ ਕੀ ਤੇ ਨਖਰਾ ਕੀ ਖਰੀਦ ਦੱਸ ਦੋ ਆਉਂਦਾ ਸਰੋ ਘੱਟ ਸਕਦੀ ਕੁਝ ਬੰਦ ਕਰਦੇ ਬਹੁਤ ਸੇਕ ਹੈ ਜੁੜ ਕੇ ਪੜਿਓ ਬਈ ਜੁੜ ਕੇ ਦਸ ਰੋ ਤੇਰਾ

ਭੈਣ ਭਰਾ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਕੁਝ ਸਮਾਂ ਹਾਜ਼ਰੀ ਭਰਦੇ ਹਾਂ। ਗੁਰੂ ਜੀ ਦੇ ਦਿੱਤੇ ਹੋਏ ਲੈਸਨ ਜਿਹੜੇ ਹਨ, ਉਪਦੇਸ਼ ਜਿਹੜਾ ਹੈ, ਉਹਨੂੰ ਦੁਹਰਾਉਂਦੇ ਹਾਂ ਤਾਂ ਜੋ ਗੁਰੂ ਸਾਹਿਬ ਜੀ ਦੇ ਬਚਨ ਜਿਹੜੇ ਨੇ ਉਹ ਸਾਡੇ ਮਨ ਵਿੱਚ ਪੱਕੇ ਹੋ ਜਾਣ। ਸਤਿਗੁਰੂ ਜੀ ਦੇ ਬਚਨ ਹਿਰਦੇ ਵਿੱਚ ਵਸ ਜਾਣ, ਗੁਰੂ ਜੀ ਦੀ ਵਿਚਾਰਧਾਰਾ ਨੂੰ ਆਪਣੇ ਅੰਦਰ ਫੇਰਦੇ ਰਹਿਣਾ ਚਾਹੀਦਾ। ਇਹ ਮਾਲਾ ਤੇ ਫੇਰੋ ਵੀ ਗੁਰੂ ਜੀ ਦੇ ਬਚਨਾਂ ਨੂੰ ਵਾਰ ਵਾਰ ਆਪਣੇ ਅੰਦਰ ਫੇਰਦੇ ਰਹੀਏ, ਭਾਵ ਕਿ ਚੇਤਾ ਕਰਦੇ ਰਹੀਏ ਵੀ ਸਾਡੇ ਗੁਰੂ ਜੀ ਇੱਦਾਂ ਕਹਿੰਦੇ ਹੈ, ਸਾਡੇ ਗੁਰੂ ਸਾਹਿਬ ਇੱਦਾਂ ਸਮਝਾਉਂਦੇ ਹੈ। ਸੋ ਉਹਨਾਂ ਬਚਨਾਂ ਨੂੰ ਫੇਰਦੇ ਫੇਰਦੇ ਸਾਡਾ ਮਨ ਵੀ ਗੁਰੂ ਸਾਹਿਬ ਦੇ ਬਚਨਾਂ ਵੱਲ ਫਿਰ ਜਾਏ, ਸਾਡੇ ਵਿਚਾਰ ਵੀ ਉਦਾਂ ਦੇ ਬਣ ਜਾਣ। ਇਹ ਸਾਨੂੰ ਸਾਰਿਆਂ ਨੂੰ ਯਤਨ ਕਰਨਾ ਚਾਹੀਦਾ। ਸੋ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੀ ਵੀ ਸੰਗਤ ਆਵੇ ਪਿਛਲੇ ਪਾਸੇ ਹੀ ਪੰਡਾਲ ਵਿੱਚ ਭਾਈ ਜਾਓ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਰਸਤਾ ਜਿਹੜਾ ਅੱਧ ਤੋਂ ਪਿੱਛੇ ਬੰਦ ਕਰ ਲਓ, ਜਿਹੜੇ ਵੀ ਕੋਈ ਹੁਣ ਆਉਣ ਪਿੱਛੇ ਬਿਠਾਓ। ਆਪਾਂ ਸਾਰੇ ਜਿੰਨੇ ਕੁ ਬੈਠੇ ਹਾਂ ਮਨ ਬਿਰਤੀ ਇਕਾਗਰ ਕਰਕੇ ਬੈਠਣ ਦੇ ਯਤਨ ਕਰੋ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ। ਜੋ ਵੀ ਅਸੀਂ ਕਰਦੇ ਹਾਂ ਉਹ ਉਵੇਂ ਜਿਵੇਂ ਕਰੀਏ, ਹੱਸਣਾ ਮਨਾ ਨਹੀਂ, ਹੱਸਣਾ ਮਨਾ ਨਹੀਂ, ਪਰ ਕਿਸੇ ਨੂੰ ਰਵਾ ਕੇ ਨਹੀਂ ਹੱਸਣਾ। ਖੇਲਣਾ ਮਨਾ ਨਹੀਂ, ਕਿਸੇ ਦਾ ਨੁਕਸਾਨ ਕਰਕੇ ਨਾ ਹੋਵੇ। ਪਹਿਨਣਾ ਮੜਾ ਮਨਾ ਨਹੀਂ, ਕਿਸੇ ਨਾਲ ਧੋਖਾ ਕਰਕੇ ਨਾ ਪਾਏ। ਖਾਣਾ ਮਨਾ ਨਹੀਂ, ਕਿਸੇ ਨੂੰ ਲੁੱਟ ਕੇ ਨਾ ਖਾਏ। ਇਹ ਕਰਦਿਆਂ ਕਰਦਿਆਂ ਇਹਦੇ ਵਿੱਚ ਹੀ ਮੁਕਤ ਹੋਇਆ ਜਾ ਸਕਦਾ। ਭਾਵ ਕਿ ਜਿਹੜੀਆਂ ਇੱਛਾਵਾਂ ਸਾਡੀਆਂ ਵੱਧ ਜਾਂਦੀਆਂ, ਲੋੜਾਂ ਸਾਡੀਆਂ ਵੱਧ ਜਾਂਦੀਆਂ, ਡਿਮਾਂਡ ਜਿਹੜੀਆਂ ਸਾਡੀਆਂ ਵੱਧ ਜਾਂਦੀਆਂ, ਉਹੀ ਸਾਨੂੰ ਤੰਗ ਕਰਦੀਆਂ। ਤੇ ਸਾਡੇ ਗੁਰੂ ਸਾਹਿਬ ਕਹਿੰਦੇ ਨੇ ਵੀ ਜੇ ਇਹ ਸਾਰਾ ਕੁਝ ਲਿਮਿਟ ਵਿੱਚ ਹੋਵੇ, ਸਹੀ ਹੋਵੇ, ਫਿਰ ਇਹਦੇ ਵਿੱਚ ਰਹਿੰਦਿਆਂ ਰਹਿੰਦਿਆਂ ਮੁਕਤ ਹੋਇਆ ਜਾ ਸਕਦਾ। ਘਰ ਬਾਹਰ ਛੱਡਣ ਦੀ, ਕਿਤੇ ਜਾਣ ਦੀ, ਬਾਹਰ ਭਟਕਣ ਦੀ ਲੋੜ ਨਹੀਂ ਪੈਂਦੀ। ਜੇ ਬੰਦਾ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਸਹੀ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਵੇ। ਰੱਬ ਜੀ ਨੇ, ਮਾਲਕ ਜੀ ਨੇ ਨਿਯਮ ਆਪਣੇ ਬਣਾ ਦਿੱਤੇ ਹੈ। ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਅੱਧ ਚ ਰਸਤਾ ਬੰਦ ਕਰਨਾ ਸੀ। ਪਹਿਰੇਦਾਰ ਵੀਰ ਜਿਹੜੇ ਆ, ਥੋੜਾ ਜਿਹਾ ਹੋਰ ਪਿੱਛੇ ਰਸਤਾ ਬੰਦ ਕਰੋ। ਇੱਥੇ ਕੁ ਤੱਕ ਤੇ ਫਿਰ ਆ ਹੀ ਗਏ, ਥੋੜਾ ਜਿਹਾ ਹੋਰ ਪਿੱਛੇ ਤੱਕ ਬੈਠ ਗਏ। ਆ ਹੁਣ ਜਿਹੜੇ ਬੈਠ ਗਏ ਇਹਨਾਂ ਨੂੰ ਬੈਠੇ ਰਹਿਣ ਦਿਓ, ਜਿਹੜੀ ਸੰਗਤ ਬੈਠ ਗਈ ਇਹਨਾਂ ਨੂੰ ਬੈਠੇ ਰਹਿਣ ਦਿਓ, ਜਿਹੜੇ ਪਿੱਛੇ ਆਉਣਾ, ਜਿਹੜੀ ਸੰਗਤ ਆਵੇ ਉੱਥੇ ਹੀ ਟਿਕਾਈ ਜਾਇਓ ਪਿੱਛੇ। ਜਿਵੇਂ ਤੁਸੀਂ ਨਾ ਇੱਕ ਗੱਲ ਸੁਣੀ, ਜਿਹੜੇ ਕਥਾਵਾਚਕ ਕਥਾ ਕਰਦੇ ਸੀ ਪਹਿਲਾਂ ਦੱਸ ਕੇ ਗਏ ਹੈ ਵੀ ਪਰਮਾਤਮਾ ਨੇ ਨਿਯਮ ਬਣਾ ਦਿੱਤੇ ਹੈ, ਲੋੜ ਹੈ ਉਹਨਾਂ ਨਿਯਮਾਂ ਨੂੰ ਸਮਝਣ ਦੀ, ਉਹਨਾਂ ਨਿਯਮਾਂ ਨਾਲ ਪਿਆਰ ਕਰਨ ਦੀ। ਜਿਵੇਂ ਹੁਣ ਮੰਨ ਲਓ ਅਗਲਾ ਕਹਿੰਦਾ ਮੈਂ ਧਰਮੀ ਹਾਂ, ਹਵਾ ਤੇ ਮੈਲੀ ਗਲੀ ਜਾਂਦਾ ਧਰਮੀ ਕਾਹਦਾ, ਅਗਲਾ ਕਹਿੰਦਾ ਮੈਂ ਧਰਮੀ ਹਾਂ ਪਾਣੀ ਤੇ ਖਰਾਬ ਕਰੀ ਜਾਂਦਾ ਧਰਮੀ ਕਾਹਦਾ, ਅਗਲਾ ਕਹਿੰਦਾ ਮੈਂ ਧਰਮੀ ਹਾਂ ਦਰਖਤ ਤੇ ਵੱਢੀ ਜਾਂਦਾ ਧਰਮੀ ਕਾਹਦਾ। ਇੱਕ ਵੱਢ ਲੈ ਦੋ ਲਾ, ਦੋ ਵੱਢ ਲੈ ਚਾਰ ਲਾ, ਜੇ ਕਿਤੋਂ ਦੋ ਦਰਖਤ ਕੱਟਣ ਦੀ ਲੋੜ ਪੈਂਦੀ ਹੈ ਤੇ ਕਿਸੇ ਹੋਰ ਜਗ੍ਹਾ ਤੇ ਚਾਰ ਲਾਓ, ਨਾਲ ਨਾਲ ਸਾਡਾ ਜਿਹੜਾ ਸਿਸਟਮ ਹੈ ਉਹ ਚੱਲਦਾ ਰਹੇ। ਅਸਲੀ ਧਰਮ ਕੀ ਹੈ? ਪਰਮਾਤਮਾ ਦੇ ਨਿਯਮ, ਰੱਬ ਦੇ ਬਣਾਏ ਹੋਏ ਨਿਯਮ। ਧਰਮ ਚਾਰ ਜਾਂ ਦਸ ਨਹੀਂ, ਇੱਥੇ ਧਰਮ ਇੱਕੋ ਹੀ ਹੈ, ਜਿਹੜਾ ਰੱਬ ਦਾ ਬਣਾਇਆ ਹੋਇਆ ਨਿਯਮ। ਪਰਮਾਤਮਾ ਦੇ ਬਣਾਏ ਹੋਏ ਨਿਯਮਾਂ ਨੂੰ ਮੰਨਣਾ ਹੀ ਅਸਲ ਧਰਮ ਹੈ। गुरु नानक जी ने कोई धर्म बनाया, गुरु नानक साहब जी ने रब दे बनाए हुए धर्म नू ही फॉलो किया है। जो परमात्मा दे नियम बनाए हुए ने उन्हां नियमां नू मनना ही असल धर्म है। रब ने बनाता बस उन्हां नियमां नू मनिए। हुण परमात्मा दे नियम तोड़ी जाने हैं, होर केड़े नियम फॉलो करते हैं। अगला कहिंदा है असीं गुरु जी दे कहने च चलदे हां। की चलदा है? मैं गात्रा ते पाया, कहने च ते चलदा। मैं गुरु जी दे कहने च चलदा, मैं केस ते रखे है। मैं गुरु जी दे कहने च चलदा, मैं रोज सत्संग च जाना। मैं गुरु जी दे कहने च चलदा, मैं रोज नितनेम करदा। पर परमात्मा दे कहने च कदों चलेगा? रब ने जेड़ा बनाता सी साडे सामने ਉਹਨੂੰ ਕਦੋਂ ਮੰਨਾਂਗੇ ਆਪਾਂ? ਜਿਹੜਾ ਬੰਦਾ ਪਰਮਾਤਮਾ ਦੇ ਨਿਯਮ ਤੋੜਦਾ ਹੈ ਉਹ ਕਦੇ ਧਰਮੀ ਨਹੀਂ ਹੋ ਸਕਦਾ। ਰੱਬ ਦਾ ਬਣਾਇਆ ਹੋਇਆ ਜਿਹੜਾ ਨਿਯਮ ਹੈ ਉਹਨੂੰ ਸਮਝੋ, ਉਹ ਹੈ ਕੀ ਹੈ, ਤੇ ਉਹਦੇ ਮੁਤਾਬਕ ਫਿਰ ਅੱਗੇ ਅਸੀਂ ਆਪਣੇ ਨਿਯਮ ਬਣਾਉਣੇ ਆ। ਦੋ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ, ਇੱਕ ਪਰਮਾਤਮਾ ਦਾ ਸੁਭਾਅ ਤੇ ਇੱਕ ਸਾਡਾ ਆਪਣਾ ਸੁਭਾਅ। ਮਿਲਦਾ ਹੈ ਕਿ ਨਹੀਂ? ਇੱਕ ਤੇ ਜਿਹੜਾ ਕੁਦਰਤ ਦਾ ਸੁਭਾਅ ਹੈ, ਨੇਚਰ ਦਾ ਜਿਹੜਾ ਸੁਭਾਅ ਹੈ ਉਹ ਕੀ ਹੈ? ਇੱਕ ਜਿਹੜਾ ਬੰਦੇ ਦਾ ਸੁਭਾਅ ਹੈ ਉਹ ਕੀ ਹੈ? ਇਹ ਦੋ ਸੁਭਾਅ ਵੇਖਣੇ ਨੇ ਜਿਹੜੇ ਆਪਸ ਵਿੱਚ ਮਿਲਦੇ ਨੇ। ਕੁਦਰਤ ਦਾ ਨਿਯਮ ਕੀ ਹੈ ਤੇ ਸਾਡਾ ਮਾਈਂਡ ਕਿਵੇਂ ਕੰਮ ਕਰਦਾ? ਬਸ ਦੋ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ। ਪਰਮਾਤਮਾ ਦੇ ਬਣਾਏ ਹੋਏ ਨਿਯਮਾਂ ਦੇ ਮੁਤਾਬਕ ਆਪਣੇ ਨਿਯਮ ਬਣਾਓ। ਗਲਤ ਬਣਾਵਾਂਗੇ ਉਹਦੀ ਸਜ਼ਾ ਸਾਨੂੰ ਭੁਗਤਣੀ ਪਏਗੀ, ਸਹੀ ਬਣਾਵਾਂਗੇ ਉਹਦਾ ਫਲ ਵੀ ਫਿਰ ਸਾਨੂੰ ਮਿਲੇਗਾ। ਜਦੋਂ ਨਿਯਮਾਂ ਨੂੰ ਤੋੜਦੇ ਹਾਂ ਤੇ ਕ੍ਰੈਡਿਟ ਜਿਹੜਾ ਹੈ, ਜਿਹੜੀ ਜ਼ਿੰਮੇਵਾਰੀ ਹੈ ਉਹ ਆਪਾਂ ਲਈਏ, ਤੇ ਜਿਹੜੇ ਬੰਦੇ ਨਿਯਮਾਂ ਨੂੰ ਫੋਲੋ ਕਰਦੇ ਆ ਉਹਦਾ ਕ੍ਰੈਡਿਟ ਉਹਨਾਂ ਨੂੰ ਮਿਲੇਗਾ। ਜਿਵੇਂ ਹੁਣ ਆਪਾਂ ਅੱਗੇ ਵੀ ਪਿਛਲੇ ਦੀਵਾਨਾਂ 'ਚ ਕਈ ਵਾਰੀ ਇਹ ਗੱਲ ਕਰ ਦਿੱਤੀ ਹੈ, ਬਈ ਪਿਆਰਿਓ ਅਮਰੀਕਾ ਕੈਨੇਡਾ ਸੋਹਣਾ ਦੇਸ਼ ਹੈ, ਹਵਾ ਸ਼ੁੱਧ ਹੈ, ਇਹਦਾ ਕ੍ਰੈਡਿਟ ਕਿਹਨੂੰ ਮਿਲੇਗਾ? ਕੈਨੇਡਾ ਦੇ ਬੋਲੋ ਲੋਕਾਂ ਨੂੰ। ਤੇ ਭਾਰਤ ਦੇ ਵਿੱਚ ਬੁਰਾ ਹਾਲ ਹੈ, ਹਵਾ ਗੰਦਲੀ ਹੈ, ਹਵਾ ਜਿਹੜੀ ਹੈ ਮਾੜੀ ਹੈ, ਤੇ ਇਹਦੀ ਜ਼ਿੰਮੇਵਾਰੀ ਕਿਹਨੂੰ ਲੈਣੀ ਪਊ ਭਲਾ? ਬੋਲੋ ਲੋਕਾਂ ਨੂੰ, ਭਾਰਤੀਆਂ ਨੂੰ ਲੈਣੀ ਪੈਣੀ ਹੈ। ਵੀ ਅਸੀਂ ਜਿਹੜੀ ਹਵਾ ਖਰਾਬ ਕਰਤੀ, ਅਸੀਂ ਇਹ ਸਿਸਟਮ ਖਰਾਬ ਕਰਤਾ, ਇੰਡੀਆ ਵਿੱਚ ਆਕਸੀਜਨ ਜਿਹੜੀ ਹੈ ਉਹ ਨਹੀਂ ਸਹੀ, ਹਵਾ ਸ਼ੁੱਧ ਨਹੀਂ, ਤੇ ਅਮਰੀਕਾ ਕੈਨੇਡਾ ਵਿੱਚ ਹਵਾ ਸ਼ੁੱਧ, ਅਮਰੀਕਾ ਕੈਨੇਡਾ ਦੇ ਇਹਦਾ ਕ੍ਰੈਡਿਟ ਲੈਣ ਤੇ ਭਾਰਤ ਵਾਲੇ ਇਹਦੀ ਜ਼ਿੰਮੇਵਾਰੀ ਲੈਣ। ਇਹ ਬੰਦਿਆਂ ਦਾ ਕੰਮ ਹੈ, ਪਰਮਾਤਮਾ ਦਾ ਨਹੀਂ। ਜਿਹੜੇ ਸਾਹ ਦੀ ਪ੍ਰੋਬਲਮ ਤੋਂ ਜਿੰਨੇ ਬੰਦੇ ਮਰੇ ਐ ਉਹਦੀ ਜ਼ਿੰਮੇਵਾਰੀ ਫਿਰ ਕਿਹਦੀ ਹੋਈ? ਬੋਲੋ, ਰੱਬ ਦੀ ਹੋਈ ਕਿ ਬੰਦਿਆਂ ਦੀ? ਬੰਦਿਆਂ ਦੀ ਹੋਈ। ਜਿੰਨੇ ਸਾਹ ਦੀ ਪ੍ਰੋਬਲਮ ਤੋਂ ਮਰੇ ਨੇ ਬੰਦਿਆਂ ਦੀ ਜ਼ਿੰਮੇਵਾਰੀ, ਰੱਬ ਦੀ ਨਹੀਂ। ਪਰਮਾਤਮਾ ਦੇ ਨਿਯਮ ਤੇ ਬਣਾਏ ਸੀ, ਅਸੀਂ ਅੱਗੇ ਬਣਾ ਹੀ ਨਹੀਂ ਸਕੇ। ਰੱਬ ਨੇ ਤੇ ਰਾਸ਼ਨ ਦੇ ਦੇਣਾ ਹੈ, ਤੈਨੂੰ ਸਬਜ਼ੀ ਆਪ ਨੂੰ ਨਹੀਂ ਬਣਾਉਣੀ ਆਉਂਦੀ, ਜਿਹੜਾ ਕਸੂਰ ਉਹ ਸਾਡਾ ਹੈ। ਪਰਮਾਤਮਾ ਨੇ ਸਭ ਕੁਝ ਬਣਾਇਆ ਹੋਇਆ, ਜਿੱਥੇ ਅਸੀਂ ਕਸੂਰਵਾਰ ਹਾਂ ਸਾਨੂੰ ਆਪਣੀ ਜ਼ਿੰਮੇਵਾਰੀ ਚੱਕਣੀ ਪੈਣੀ ਹੈ। ਸਾਡੇ ਆਪਣੇ ਦੀਵਾਨ ਸੀ ਨਾ ਪਿੱਛੇ ਜੇ ਸਹੇੜੀ, ਤੇ ਸਹੇੜੀ ਪਿੰਡ ਵਿੱਚ ਮੈਨੂੰ ਇੱਕ ਡੀਐਸਪੀ ਮਿਲਿਆ, ਪੁਲਿਸ ਵਿੱਚ ਸੀ। ਉਹਨਾਂ ਦੇ ਪੁਰਾਣੇ ਜਿਹੜੇ ਦਾਦੇ ਪੜਦਾਦੇ ਪਾਕਿਸਤਾਨ ਤੋਂ ਆਏ ਸੀ, ਪਾਕਿਸਤਾਨੋਂ ਜਿਹੜੇ ਲੋਕ ਆਏ ਐ ਤੁਹਾਨੂੰ ਪਤਾ ਹੈ ਵੀ ਬਹੁਤ ਦਿੱਕਤ ਦਾ ਸਾਹਮਣਾ ਉਹਨਾਂ ਲੋਕਾਂ ਨੂੰ ਕਰਨਾ ਪਿਆ ਸੀ। ਇੱਕ ਵਾਰੀ ਉੱਜੜ ਕੇ ਵਸਣਾ ਔਖਾ ਬਹੁਤ ਹੁੰਦਾ, ਘਰ ਬਾਰ ਉੱਜੜ ਗਏ, ਪਰਿਵਾਰ ਉੱਜੜ ਗਏ, ਬੜੀ ਮੁਸ਼ਕਲ ਹੋਈ। ਆ ਗੱਲ ਧਿਆਨ ਨਾਲ ਸੁਣੇ, ਮੇਰੇ ਦਾਦੀ ਦੱਸਦੇ ਹੁੰਦੇ ਸੀ ਸਾਨੂੰ ਵੀ ਖੂਹ ਨਹਿਰ ਤੇ ਵਾਇਆ ਹੋਇਆ ਸੀ, ਕਹਿੰਦੇ ਲੜਕੀਆਂ ਨੂੰ ਏਦਾਂ ਸਾਨੂੰ ਨਹਿਰ ਤੇ ਵਾਇਆ ਹੋਇਆ ਸੀ ਵੀ ਜੇ ਤੇ ਮੁਸਲਮਾਨ ਆ ਗਏ ਤੇ ਨਹਿਰ 'ਚ ਧੱਕਾ ਦੇ ਦਿਆਂਗੇ ਤੇ ਜੇ ਨਾ ਆਏ ਤੇ ਤੁਹਾਨੂੰ ਲੈ ਚੱਲਾਂਗੇ ਵੀ ਇੱਜ਼ਤ ਜਿਹੜੀ ਹੈ ਆਪਣੀ ਰੁੱਲਣੀ ਨਹੀਂ ਕਹਿੰਦੇ ਸਾਨੂੰ ਜਿੱਡੀਆਂ ਕੁੜੀਆਂ ਸੀ ਅਸੀਂ ਸਾਰੀਆਂ ਨਹਿਰ ਤੇ ਵਹੀਆਂ ਹੋਈਆਂ ਸੀ ਵੀ ਜੇ ਤੇ ਆ ਗਏ ਕੱਟ ਵੱਢ ਕਰਕੇ ਮਰ ਜਾਾਂਗੇ ਤੁਹਾਨੂੰ ਨਹਿਰਾਂ 'ਚ ਧੱਕੇ ਦੇ ਦਿਆਂਗੇ ਕਿਤੇ ਚੱਕ ਕੇ ਨਾ ਲੈ ਜਾਣ ਐਦਾਂ ਦਾ ਖਿਆਲ ਸੀ ਉਹਨਾਂ ਲੋਕਾਂ ਤੇ ਮੈਨੂੰ ਉਹ ਜਿਹੜਾ ਡੀਐਸਪੀ ਮਿਲਿਆ ਉਹ ਮੈਨੂੰ ਦੱਸੇ ਕਹਿੰਦਾ ਜੀ ਸਾਡੇ ਪਰਿਵਾਰ ਦੇ ਵਿੱਚ 20-25 ਲੜਕੀਆਂ ਸੀ ਸਾਡੇ ਮੇਰੀ ਦਾਦੀ ਅੱਗੇ ਸਾਰੀਆਂ ਲੜਕੀਆਂ ਉਸ ਵੇਲੇ ਤੇ ਕਹਿੰਦੇ ਜਦੋਂ ਹਵੇਲੀ ਨੂੰ ਆ ਪਏ ਨਾ ਬੰਦੇ ਤੇ ਕਹਿੰਦੇ ਫਿਰ ਸਭ ਤੋਂ ਜਿਹੜੀ ਦਾਦੀ ਸੀ ਵੱਡੀ ਸੀ ਜਿਹੜੀ ਉਹ ਕਹਿੰਦੀ ਸਭ ਤੋਂ ਪਹਿਲਾਂ ਸਾਰੀਆਂ ਲੜਕੀਆਂ ਨੂੰ ਕਹਿੰਦੇ ਮਾਰੋ ਆਪਣੇ ਹੱਥੀ ਮਾਰ ਦਿਓ ਉਹਨਾਂ ਨੇ ਵੀ ਮਾਰਨੀਆਂ ਹੀ ਨੇ ਉਹਨਾਂ ਨੇ ਨਾਲੇ ਤੇ ਬਲਾਤਕਾਰ ਕਰਨੇ ਨੇ ਤੇ ਨਾਲੇ ਮਾਰਨਾ ਮਾਰਨਾ ਤੇ ਹੈ ਹੀ ਧੱਕਾ ਕਰਨਗੇ ਇਹਦੇ ਨਾਲੋਂ ਚੰਗਾ ਆਪ ਹੀ ਮਾਰ ਦਿਓ ਆਪਣੀਆਂ ਲੜਕੀਆਂ ਕਹਿੰਦੇ ਉਸ ਵੇਲੇ ਨਾ ਜਦੋਂ ਉਹਨੂੰ ਮਾਰਨ ਲੱਗੇ ਬੀਬੀ ਨੂੰ ਉਹ ਆਪ ਅੱਗੇ ਲੱਗੀ ਜਿਹੜੀ ਸਭ ਤੋਂ ਵੱਡੀ ਸੀ ਜਦੋਂ ਵੱਢਣ ਲੱਗੇ ਕਿਰਪਾਨ ਮਾਰੀ ਤੇ ਜਦੋਂ ਗਲ ਅੱਧਾ ਵੱਢਿਆ ਗਿਆ ਕਿਉਂਕਿ ਗੁੱਤ ਸੀ ਪਿੱਛੇ ਗੁੱਤ ਆ ਗਈ ਪਿੱਛੇ ਅੱਧਾ ਗਲ ਵੱਢਿਆ ਗਿਆ ਕਹਿੰਦੇ ਫਿਰ ਥੋੜਾ ਥੋੜਾ ਕਰਕੇ ਚਲੋ ਉਹਦਾ ਬਾਕੀ ਦੀਆਂ ਲੜਕੀਆਂ ਸਾਰੀਆਂ ਆਪਣੀ ਗੁੱਤ ਆਪਣੇ ਹੱਥ 'ਚ ਫੜ ਕੇ ਆਪਣੀ ਗੁੱਤਾਂ ਫੜ ਲੈਂਦੀਆਂ ਸੀ ਤੇ ਗਰਦਨ ਲਾ ਦਿੰਦੀਆਂ ਸੀ ਵੀ ਕਿਤੇ ਚਰਵਾਣਿਆਂ ਦੇ ਹੱਥ ਸਾਡੀਆਂ ਧੀਆਂ ਨਾ ਆ ਜਾਣ ਐਦਾਂ ਦਾ ਮਾਹੌਲ ਸੀ ਕਈ ਉਦੋਂ ਦੇ ਉੱਜੜੇ ਪਰਿਵਾਰ ਅਜੇ ਤੱਕ ਨਹੀਂ ਵਸੇ ਪਾਰਟੀਸ਼ਨ ਜਦੋਂ ਹੋਇਆ ਜਦੋਂ ਬਟਵਾਰਾ ਹੋਇਆ ਕਿੰਨੇ ਟੱਬਰ ਮਰੇ ਕਿੰਨੇ ਪਰਿਵਾਰ ਬੇਘਰ ਹੋਏ ਕਈ ਉਦੋਂ ਦੇ ਉੱਜੜੇ ਅੱਜ ਤੱਕ ਨਹੀਂ ਵਸੇ ਹੁਣ ਮੈਨੂੰ ਇੱਕ ਗੱਲ ਦੱਸੋ ਪਾਰਟੀਸ਼ਨ ਦਾ ਫੈਸਲਾ ਕਿਹਦਾ ਸੀ ਰੱਬ ਦਾ ਕਿ ਬੰਦਿਆਂ ਦਾ ਬੋਲੋ ਪਿਆਰਿਓ ਫੈਸਲਾ ਲੀਡਰਾਂ ਦਾ ਸੀ ਨਾ ਜਿਸ ਵੇਲੇ ਗੋਰੇ ਛੱਡ ਕੇ ਜਾਣ ਲੱਗੇ ਐ ਤੇ ਭਾਰਤ ਤੇ ਪਾਕਿਸਤਾਨ ਬਣਿਆ ਵੰਡ ਹੋਈ ਜਿਹੜੇ ਲੀਡਰ ਸੀ ਨਾ ਇਹ ਤੇ ਕਮਰੇ 'ਚ ਐ ਬੈਠੇ ਸੀ ਕਮਰੇ 'ਚ ਬਸ ਹੁਣ ਠੀਕ ਹੈ ਹੁਣ ਨਾ ਛੇੜਿਓ ਹਾਂ ਇੱਧਰ ਸੁਣਿਓ ਪਿਆਰਿਓ ਜਿਹੜੇ ਲੀਡਰ ਸੀ ਉਹਨਾਂ ਨੇ ਇਹ ਨਕਸ਼ਾ ਕੰਧ ਤੇ ਲਾ ਲਿਆ ਉਸ ਵੇਲੇ ਦੇ ਜਿਹੜੇ ਲੀਡਰ ਨੇ ਇਧਰਲੇ ਪਾਸੇ ਨਹਿਰੂ ਵਰਗੇ ਐ ਗਾਂਧੀ ਵਰਗੇ ਐ ਦੂਜੇ ਪਾਸੇ ਜਿਨਾਹ ਵਰਗੇ ਐ ਇਦਾਂ ਦੇ ਲੀਡਰ ਸੀ ਜਿਨਾਹ ਅੜਿਆ ਰਿਹਾ ਸਾਨੂੰ ਪਾਕਿਸਤਾਨ ਚਾਹੀਦਾ ਇਧਰਲੇ ਲੀਡਰ ਅੜੇ ਰਹੇ ਕਿ ਸਾਨੂੰ ਭਾਰਤ ਚਾਹੀਦਾ ਸਾਡੇ ਜਿਹੜੇ ਸਿੱਖਾਂ ਵਾਲੇ ਲੀਡਰ ਸੀ ਉਸ ਟਾਈਪ ਦੀ ਲੀਡਰਸ਼ਿਪ ਪੈਦਾ ਵੀ ਨਹੀਂ ਹੋ ਸਕੀ ਤੇ ਨਾ ਉਹਨਾਂ ਨੇ ਗੱਲਬਾਤ ਕੀਤੀ ਵੀ ਸਾਨੂੰ ਸਾਡਾ ਇੱਕ ਵੱਖਰਾ ਦੇਸ਼ ਚਾਹੀਦਾ ਚਲੋ ਗੱਲ ਮਕਾਓ ਜਦੋਂ ਉਹ ਲੀਡਰ ਬੈਠੇ ਸੀ ਨਾ ਉਹਨਾਂ ਨੇ ਨਾ ਨਕਸ਼ਾ ਇਦਾਂ ਲਾ ਕੇ ਭਾਰਤ ਦਾ ਉਦੋਂ ਇੱਕੋ ਹੀ ਨਕਸ਼ਾ ਹੁੰਦਾ ਸੀ ਤੇ ਉਹਨਾਂ ਨੇ ਤੇ ਐ ਪੈਨ ਦੇ ਨਾਲ ਨਾ ਪੈਨ ਦੇ ਨਾਲ ਐ ਲਕੀਰ ਖਿੱਚਤੀ ਵੀ ਐ ਆ ਪਾਕਿਸਤਾਨ ਆ ਭਾਰਤ ਉਹਨਾਂ ਦੀ ਇੱਕ ਲਕੀਰ ਨੇ ਬਟਵਾਰਾ ਕਰਤਾ ਦੋ ਹਿੱਸੇ ਕਰਤੇ ਠੀਕ ਹੈ ਉਦੋਂ ਜਿੱਦਾਂ ਦਾ ਫੈਸਲਾ ਹੋਇਆ ਪਰ ਉਹਨਾਂ ਦੀ ਮਾਰੀ ਉਹ ਲਕੀਰ ਦੇ ਕਰਕੇ ਕਿੰਨੇ ਘਰ ਉੱਜੜੇ ਤੇ ਕਿੰਨੇ ਲੋਕ ਮਰੇ ਕਿੰਨੇ ਬੇਘਰ ਹੋਏ ਇਹ ਬੰਦਿਆਂ ਦਾ ਫੈਸਲਾ ਹੈ ਨਾ ਫੈਸਲਾ ਕਿਹਦਾ ਭਾਈ ਬੰਦਿਆਂ ਦਾ ਤੇ ਜਿੰਨੇ ਮਰੇ ਜਿੰਨੇ ਉੱਜੜੇ ਜਿੰਨੇ ਲੁੱਟੇ ਗਏ ਇਹਦੇ ਜ਼ਿੰਮੇਵਾਰ ਰੱਬ ਹੈ ਕਿ ਬੰਦਾ ਬੋਲੋ ਪਿਆਰਿਓ ਬੰਦਾ ਜ਼ਿੰਮੇਵਾਰ ਹੈ ਇਹਦਾ ਅੱਜ ਤੱਕ ਜਿਹੜੇ ਉੱਜੜੇ ਨੇ ਇਹਦੇ ਜ਼ਿੰਮੇਵਾਰ ਬੰਦੇ ਨੇ ਉਹ ਸਿਸਟਮ ਹੈ ਇਹ ਵੀ ਹੋ ਸਕਦਾ ਸੀ 5 ਸਾਲ ਲੱਗ ਜਾਂਦੇ ਕੱਲੇ ਕੱਲੇ ਬੰਦੇ ਬੰਦੇ ਦੀ ਇੱਧਰ ਜ਼ਮੀਨ ਕਿੰਨੀ ਹੈ, ਫਿਰ ਉੱਧਰ ਵੇਖਦੇ, ਫਿਰ ਇੱਧਰ ਵੇਖਦੇ, ਹੌਲੀ ਹੌਲੀ 5 ਸਾਲ ਲਾ ਕੇ ਕਿ ਕੋਈ ਕਦੇ ਇੱਕ ਪਿੰਡ ਖਾਲੀ ਕਰਾ ਲਿਆ, ਉੱਧਰਲਾ ਪਿੰਡ ਇੱਥੇ ਲੈ ਆਂਦਾ, ਫਿਰ ਇੱਕ ਸ਼ਹਿਰ ਇੱਧਰਲਾ ਉੱਧਰ ਲਗਾਏ, ਫਿਰ ਉੱਧਰਲਾ ਸ਼ਹਿਰ ਇੱਧਰ ਲੈ ਆਉਂਦੇ, 5 ਸਾਲ ਲੱਗ ਜਾਂਦੇ, 10 ਸਾਲ ਲੱਗ ਜਾਂਦੇ, ਪਰ ਕੋਈ ਪਲੈਨਿੰਗ ਨਾ ਹੋਣ ਕਰਕੇ ਕਿੰਨੇ ਘਰ ਬੇਘਰ ਹੋਏ। ਇਹਦਾ ਜ਼ਿੰਮੇਵਾਰ ਬੰਦਾ ਹੈ ਰੱਬ ਨਹੀਂ, ਪਰਮਾਤਮਾ ਨੇ ਤੇ ਦਿਮਾਗ ਦਿੱਤਾ ਹੈ, ਪਰਮਾਤਮਾ ਨੇ ਸ਼ਕਤੀ ਦਿੱਤੀ ਹੈ, ਪਰਮਾਤਮਾ ਸਾਡਾ ਦਿਲ ਧੜਕਾ ਰਿਹਾ, ਉਹਦੀ ਐਨਰਜੀ ਨੂੰ ਵਰਤਣਾ ਕਿੱਦਾਂ ਇਹ ਤੇ ਅਸੀਂ ਵੇਖਣਾ ਹੈ। ਇਹਦੀ ਜ਼ਿੰਮੇਵਾਰੀ ਸਾਨੂੰ ਚੱਕਣੀ ਪੈਣੀ ਹੈ, ਇਹਦੇ ਜ਼ਿੰਮੇਵਾਰ ਬੰਦੇ ਹੁੰਦੇ ਹੈ, ਰੱਬ ਨਹੀਂ ਵਿੱਚ ਆਉਂਦਾ। ਜਿੰਨਾ ਅੱਜ ਤੱਕ ਘਾਣ ਹੋ ਰਿਹਾ ਉਹ ਸਾਡੇ ਫੈਸਲਿਆਂ ਕਰਕੇ ਹੋ ਰਿਹਾ, ਉਹਦੇ ਜ਼ਿੰਮੇਵਾਰ ਅਸੀਂ ਹਾਂ। ਤਾਂ ਕਰਕੇ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਉਹਨਾਂ ਨਿਯਮਾਂ ਨੂੰ ਫੋਲੋ ਕਰੀਏ। ਰੱਬ ਨਾਲ ਪਿਆਰ ਦਾ ਅਰਥ ਹੀ ਇਹ ਹੈ, ਪਰਮਾਤਮਾ ਦੇ ਸਿਸਟਮ ਨਾਲ ਪਿਆਰ ਕਰ, ਜੋ ਉਹਨੇ ਬਣਾਇਆ ਉਹਦੇ ਨਾਲ ਪਿਆਰ ਕਰ। ਵੇਖੋ ਨਾ ਪਿਆਰਿਓ, ਪਿਓ ਨਾਲ ਪਿਆਰ ਕਰਦਾ, ਪਿਓ ਦੇ ਬਣਾਏ ਹੋਏ ਘਰ ਨੂੰ ਘਣ ਲੈ ਕੇ ਢਾ ਰਿਹਾ, ਤੂੰ ਪਿਆਰ ਦਾ ਦਾਅਵਾ ਕਿਵੇਂ ਕਰਦਾ ਹੈ? ਝੂਠ ਬੋਲਦਾ ਤੂੰ ਪਿਆਰ ਕਰਦਾ, ਤੇਰੇ ਪਿਓ ਨੇ ਰੀਝ ਨਾਲ ਕੋਠੀ ਪਾਈ ਹੈ, ਉਹਨਾਂ ਘਰ ਨਵਾਂ ਬਣਾਇਆ ਹੈ, ਪੱਥਰ ਲਾਇਆ ਹੈ, ਤੂੰ ਕਹਿੰਦਾ ਮੇਰਾ ਪਿਓ ਨਾਲ ਬਹੁਤ ਪਿਆਰ ਹੈ, ਮੇਰੇ ਪਿਓ ਨੇ ਮਿਹਨਤ ਬਹੁਤ ਕੀਤੀ ਹੈ, ਉਹ ਤੋਂ ਬਾਅਦ ਚੱਕਦਾ ਘਣ ਤੇ ਕੰਧਾਂ ਢਾਣ ਲੱਗ ਪੈਂਦਾ, ਕਾਹਦਾ ਪਿਆਰ ਦਾ ਦਾਅਵਾ ਕਰਦਾ? ਫਰਸ਼ ਤੋੜਦਾ ਤੂੰ ਕਾਹਦਾ ਦਾਅਵਾ ਕਰਦਾ ਵੀ ਮੈਂ ਪਿਆਰ ਕਰਦਾ? ਇਸੇ ਤਰ੍ਹਾਂ ਜਿਹੜਾ ਬੰਦਾ ਰੱਬ ਦੇ ਬਣਾਏ ਨਿਯਮਾਂ ਨੂੰ ਸੁਧਾਰਨ ਦੀ ਬਜਾਏ ਨੁਕਸਾਨ ਕਰਦਾ ਹੈ, ਉਹ ਬੰਦਾ ਦਾਅਵਾ ਝੂਠਾ ਕਰਦਾ ਕਿ ਮੈਂ ਰੱਬ ਨਾਲ ਪਿਆਰ ਕਰਦਾ। ਪਰਮਾਤਮਾ ਦੇ ਸਿਸਟਮ ਨਾਲ ਅਸੀਂ ਪਿਆਰ ਕਰਨਾ ਸਿੱਖੀਏ, ਉਹਦੇ ਨਿਯਮਾਂ ਨੂੰ ਪਾਲਣਾ ਸਿੱਖੀਏ। ਪਿੱਛੇ ਜੇ ਮੈਂ ਭਵਾਨੀਗੜ੍ਹ ਕਿਹਾ ਸੀ ਨਾ, ਪਰਮਾਤਮਾ ਨੇ ਨਿਯਮ ਬਣਾਏ ਹੈ, ਤੁਹਾਡੀ ਮਰਜ਼ੀ ਹੈ, ਦਰਖਤ ਲਾ ਕੇ ਮੀਂਹ ਪਵਾ ਲਓ, ਸਾਰੇ ਦਰਖਤ ਪੁੱਟ ਦਿਓ, ਬਿਲਕੁਲ ਹੀ ਘਟ ਜਾਏਗਾ, ਪੈਣਾ ਹੀ ਨਹੀਂ, ਮਰਜ਼ੀ ਤੁਹਾਡੀ ਹੈ। ਪਿੱਛੇ ਜੇ ਬੋਲਿਆ ਸੀ ਨਾ, ਤੇ ਵਿੱਚ ਕਈ ਬੰਦੇ ਰੌਲਾ ਲੱਗ ਕੇ ਪਾਣ, ਕਹਿੰਦੇ ਲੈ ਬਾਣੀ 'ਚ ਤੇ ਲਿਖਿਆ ਵੀ ਮੀਂਹ ਪਿਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਵੀ ਮੀਂਹ ਤੇ ਰੱਬ ਪਾਉਂਦਾ ਹੈ, ਇਹ ਕਹੀ ਜਾਂਦੇ ਨੇ ਵੀ ਬੰਦਾ ਪਾਉਂਦਾ ਹੈ। ਨਹੀਂ ਨਹੀਂ ਨਹੀਂ, ਮੈਂ ਤੁਹਾਨੂੰ ਕਹਿ ਰਿਹਾ ਵੀ ਨਿਯਮ ਤੇ ਰੱਬ ਨਹੀਂ ਬਣਾਇਆ, ਛੜਕ ਥੋੜਾ ਤੂੰ ਬਣਾਈ ਹੈ, ਸਟੀਅਰਿੰਗ ਤੇਰੇ ਹੱਥ 'ਚ ਹੈ, ਜਿਹੜੀ ਗੱਡੀ ਚਲਾਣੀ ਹੈ ਇਹ ਤੇ ਤੇਰੇ ਹੱਥ 'ਚ ਹੈ, ਮੈਂ ਇਹ ਥੋੜਾ ਕਹਿ ਰਿਹਾ, ਮੈਂ ਤੇ ਕਹਿ ਰਿਹਾ ਗੱਡੀ ਗਲਤ ਪਾਸੇ ਤੂੰ ਲੈ ਕੇ ਗਿਆ, ਇਹ ਨਹੀਂ ਕਹਿ ਰਿਹਾ ਵੀ ਛੜਕ ਤੂੰ ਬਣਾਈ ਹੈ। ਨਿਯਮ ਪਰਮਾਤਮਾ ਨੇ ਬਣਾਏ ਨੇ, ਰੱਬ ਦੇ ਬਣਾਏ ਹੋਏ ਨਿਯਮ ਨੇ, ਤੇ ਜੇ ਦਰਖਤ ਲਾ ਲਾਂਗੇ ਮੀਂਹ ਜ਼ਿਆਦਾ ਪੈਂਦਾ, ਜਿਵੇਂ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਸੀ ਵੀ ਇਧਰਲੇ ਪਾਸੇ ਇੱਕ ਧਰਤੀ ਹੈ ਕੁਰਗ, ਤਮਿਲਨਾਡੂ ਦੇ ਇਲਾਕੇ ਵਿੱਚ, ਤੇ ਉੱਥੇ ਏਦਾਂ ਬੰਦੇ ਏਦਾਂ ਦਰਖਤ ਨੇ ਜਿਵੇਂ ਤੁਸੀਂ ਬੈਠੇ ਹੋ ਨਾ, ਨਾਲ ਨਾਲ ਇੰਨੇ ਦਰਖਤ ਨੇ, ਜੰਗਲ ਹੀ ਜੰਗਲ ਹੈ। ਜੇ ਕਿਤੇ ਵਿੱਚ ਵੜਨਾ ਹੋਵੇ ਤੇ ਵੜਿਆ ਨਹੀਂ ਜਾਂਦਾ, ਏਨੇ ਦਰਖਤ ਨੇ, ਇੰਨੇ ਸੰਘਣੇ ਹੈ। ਉੱਥੇ ਮੀਂਹ 3 ਮਹੀਨੇ ਪੈਂਦਾ ਹੀ ਰਹਿੰਦਾ, ਬਰਸਾਤ ਨਹੀਂ ਹਟਦੀ, ਉੱਥੇ ਪਈ ਜਾਂਦਾ 3 ਮਹੀਨੇ ਮੀਂਹ ਨਹੀਂ ਹਟਦਾ। ਉੱਥੋਂ ਦੇ ਲੋਕਾਂ ਨੂੰ ਸਰਕਾਰ ਨੇ ਸਹੂਲਤ ਦੇਣ ਦੀ ਗੱਲ ਕੀਤੀ, ਕਹਿੰਦੇ ਇੱਥੇ ਟ੍ਰੇਨ ਦੀ ਪਟੜੀ ਬਣਾਉਣੀ ਹੈ। ਉੱਥੋਂ ਦੇ ਲੋਕ ਆਖਣ ਲੱਗੇ ਪਟੜੀ ਦੀ ਸਾਨੂੰ ਲੋੜ ਨਹੀਂ, ਅਸੀਂ ਨਹੀਂ ਬਣਾਉਣੀ। ਕਹਿੰਦੇ ਕਿਉਂ ਨਹੀਂ ਬਣਾਉਣੀ? ਕਹਿੰਦੇ ਤੁਸੀਂ ਦਰਖਤ ਕੱਟ ਦੋਗੇ, ਜੇ ਦਰਖਤ ਕੱਟ ਦੋਗੇ ਤੇ ਬਰਸਾਤ ਨਹੀਂ ਪੈਣੀ, ਜੇ ਬਰਸਾਤ ਨਾ ਪਈ ਤੇ ਲੋਕੀ ਕਿਵੇਂ ਆਉਣਗੇ ਇੱਥੇ, ਟੂਰਿਜ਼ਮ ਆਉਂਦਾ, ਬੜੇ ਬੜੇ ਲੋਕ ਇੱਥੇ ਆਉਂਦੇ ਐ, ਸੈਲਾਨੀ ਆਉਂਦੇ ਐ, ਘੁੰਮਣ ਵਾਲੇ ਲੋਕ ਆਉਂਦੇ ਐ, ਵੇਖਣ ਵਾਲੇ ਲੋਕ ਆਉਂਦੇ ਐ, ਉਹਨਾਂ ਦੇ ਕਰਕੇ ਸਾਡੇ ਸ਼ਹਿਰ ਚੱਲਦੇ ਐ, ਤੇ ਜੇ ਦਰਖਤ ਕੱਟ ਦਿਓਗੇ ਤੇ ਬਰਸਾਤਾਂ ਘਟ ਜਾਣਗੀਆਂ। ਉਹਨਾਂ ਨੇ ਦਰਖਤ ਕੱਟਣ ਨਹੀਂ ਦਿੱਤੇ, 3-4 ਮਹੀਨੇ ਮੀਂਹ ਨਹੀਂ ਹਟਦਾ, ਦਿਨ ਰਾਤ ਪਈ ਜਾਂਦਾ, ਤੇ ਲੋਕੀ ਦੂਰੋਂ ਦੂਰੋਂ ਵੇਖਣ ਆਉਂਦੇ ਐ ਕਿ ਮੀਂਹ ਹਟਦਾ ਹੀ ਨਹੀਂ ਇੱਥੇ, ਬਰਸਾਤ ਹੀ ਨਹੀਂ ਹਟਦੀ, ਕਿਉਂਕਿ ਦਰਖਤ ਇੰਨੇ ਜ਼ਿਆਦਾ। परमात्मा ने सिस्टम बनाया है इदां दा वायुमंडल जे बनाओगे ते बरसात ज्यादा पेगी जे वायुमंडल इदां दा ना होया ते मीह घट पेगा राजस्थान वाले पासे दरख्त घट ने ते बरसातां भी घट ने अपने थोड़े थोड़े दरख्त ने मीह भी उन्ना क पै जांदा ते जिथे बहुत ज्यादा दरख्त होणगे उथे बरसातां ज्यादा पैणगियां ते जेड़ा पैंदा नहीं घट पैंदा इहदे जिम्मेवार कौन होए फिर बंदा होया कि रब होया बंदा होया असी होए असी गलतियां कर रहे जेड़े असी दरख्त पटते ते बरसातां घट गईयां ते ला देंगे ते बरसातां वध जाणगियां फिर रब नू तां मूंह कर करके गालां क्यों कढ़न लग जाने भी रब मीह नहीं पाउंदा ऐद की ऐं हो गया ऐद की ऐं हो गया इहदे च रब दा कसूर की है उन्हें ते एक सिस्टम बना दिता आ वो कहना मर्जी तेरी है जिमें मर्जी बना ला जिमें मर्जी कर ला ता करके भाई जो गलत हुंदा है उहदा कसूरवार रब नू ना ठहराओ परमात्मा ने ते जो कुछ पाया सो एका वार एक वार च ही पाता सारा कुछ वह ऐ थोड़ा भी थोड़ा थोड़ा करके पा रहा भी थोड़ा जा कदे पा दिंदा है थोड़ा जा कदे विच कुछ पा दिंदा है थोड़ा जा कदे ना उन्हें ते एक ही बना दिता सारा कुछ छड्डता एक करी बनाता कीता पसाओ एको कवाओ तिस्ते होए लख दरिया आ सारा कुछ उन्हें एकदम बनाता साडा फर्ज सी कि उहदे नियमां नूं समझ के बस फिर उहदे मगर मगर उहनूं फॉलो करदे उहदे नियमां नूं समझ के असी दुनिया सोहणी बणाउंदे असी धरती सोहणी बणाउंदे दरख्त असी होर लाउंदे हवा असी होर साफ करदे जिन्ना कसूर है उह साडा कसूर है मैं बड़ी वारी कहा मैं फिर पुछदा कनेडा अमरीका अमरीका विच भारत जिन्ने एक्सीडेंटा में लोग मरते ने कि नहीं मरते बोलो नहीं मरते इतने जिन्हें तो नहीं ना मरते फिर जेडे इतने ज्यादा मरते ने तो कसूरवार कौन है फिर बंदा कि रब बंदा जिदा जवान पुत मर जाता अगला तो ऐ बैठा कहता हाए रब ने खो लिया हाए रब ने खो लिया लै दस अकल नहीं एक अमरजीत सिंह सी मेरा ख्याल कलेर पिंड दा ते बरात विच किसे ने गोली चलाई है अमृतधारी नौजवान है गोली ढिड विच दी लंघ गई मर गया ते कई अज उहनां दे घरे जा के वेखियो कोई ना कोई आऊ हाए जवान पुत रब ने खो लिया नहीं इह फुकरियां ने खोया है जिन्हां ने गोलियां चलाईयां तां तां करके ब्याहवां दे विच रब विच कित्थों आया है बड़े पुत जिहड़े इदां दे तुहाडे फुकर पुणे ने खोए है बड़े पुत पए हुए खड्डिया ने खोए है बड़े पुत माड़े सिस्टम ने खोए है जिथे सिस्टम दोषी है सिस्टम बनाउण वाले असी दोषी हाँ बंदा दोषी है उथे रब नूं विच ना लै के ये सिस्टम ना हुंदा इदां दा कुछ ते हो सकता वह लम्मा टाइम उम्र भोग दे इस करके इहदे लई नियम बदलने पैणगे नियम घड़ने पैणगे जदों कुछ गलत हो जाता है फिर असी रब नूं दोषी ठहराउने आ वी रब इदां करदा ना ददा दोष ना देऊं किसे दोष कर्मा अपने अपनेया जो मैं किया सो मैं पाया दोष ना दीजै पढ़दे आ ना अगे भी जैसा बीजेगा वढ़ेगा मना मेरे आओ फल तेरे कर्मा बीजेगा वढ़ेगा मना मेरे आओ फल तेरे कर्मा ऐसा बीजेगा वढ़ेगा मना मेरे आओ फल तेरे कर्मा जैसा बीजेगा वढ़ेगा ओ फल तेरे करूंगा बीजेगा बढ़ेगा मना मेरा फल तेरे करूंगा ਬੀਜੇਗਾ ਬਚੇਗਾ ਮਨਾ ਮੇਰਿਆ ਹਲ ਤੇਰੇ ਕਰਮਾਂ ਜੈਸਾ ਬੀਜੇਗਾ ਬਚੇਗਾ ਮਨਾ ਮੇਰਿਆ ਹਲ ਤੇਰੇ ਕਰਮਾਂ ਬੀਜੇਗਾ ਬਚੇਗਾ ਮਨਾ ਹਲ ਤੇਰੇ ਕਰਮਾਂ ਸਤਿਗੁਰ ਕਹਿੰਦੇ ਹਲ ਤੇਰੇ ਕਰਮਾਂ ਬਾਬਾ ਬਾਬਾ ਹਲ ਤੇਰੇ ਕਰਮਾਂ ਸਤਿਗੁਰ ਕਹਿੰਦੇ ਹਲ ਤੇਰੇ ਕਰਮਾਂ ਬਾਬਾ ਬਾਬਾ ਹਲ ਤੇਰੇ ਕਰਮਾਂ ਸਤਿਗੁਰ ਕਹਿੰਦੇ ਹਲ ਤੇਰੇ ਕਰਮਾਂ ਭਾਲ ਤੈ ਬਜੋਰੀ ਤਨਖਾਓ ਬਜੋਰੀ ਤਨਖਾ ਇੱਕ ਰਾਤ ਬੀਜ ਬੀਜ ਕੇ ਇੱਥੋਂ ਭਾਲ ਤੈ ਬਜੋਰੀ ਤਨਖਾ ਇੱਕ ਰਾਤ ਬੀਜ ਬੀਜ ਕੇ ਇੱਥੋਂ ਭਾਲ ਤੈ ਬਜੋਰੀ ਤਨਖਾ ਬੀਜ ਬੀਜ ਕੇ ਕਿੱਥੋਂ ਭਾਲ ਬਜੋਰੀ ਦਾਸਾਂ ਉਹ ਕਿੱਕਰਾਂ ਦੇ ਬੀਜ ਬੀਜ ਕੇ ਭਾਲ ਬਜੋਰੀ ਦਾਸਾਂ ਉਹ ਕਿੱਕਰਾਂ ਦੇ ਬੀਜ ਬੀਜ ਕੇ ਕਿੱਥੋਂ ਭਾਲ ਬਜੋਰੀ ਦਾਸਾਂ ਕਿੱਕਰਾਂ ਦੇ ਬੀਜ ਬੀਜ ਕੇ ਕਿੱਕਰ ਬੀਜੈ ਕਿੱਕਰ ਬੀਜ ਕੇ ਦਾਖਾਂ ਥੋੜਾ ਮਿਲ ਚੱਲੀਆਂ ਜੇ ਬੀਜ ਕਿੱਕਰਾਂ ਦੇ ਨੇ ਤੇ ਫਿਰ ਸੂਲਾਂ ਹੀ ਲੱਗੀਆਂ ਜੇ ਬੀਜ ਮਾੜਾ ਹੈ ਤੇ ਫਲ ਵੀ ਤੇ ਫਿਰ ਮਾੜਾ ਹੀ ਮਿਲੇਗਾ ਨਾ ਅਸੀਂ ਸਿਸਟਮ ਨਹੀਂ ਬਣਾ ਸਕੇ ਤੇ ਦੋਸ਼ੀ ਇਹ ਸਿਸਟਮ ਹੈ ਪਰਮਾਤਮਾ ਦੋਸ਼ੀ ਨਹੀਂ ਪਾਈ ਅਸੀਂ ਦੋਸ਼ੀ ਹਾਂ ਕਿ ਸਾਡਾ ਕਸੂਰ ਗਿਣਿਆ ਉਹਦੀ ਜ਼ਿੰਮੇਵਾਰੀ ਲੈਣੀ ਸਿੱਖੋ ਆਪਣੇ ਫਰਜ਼ ਪਛਾਣਨੇ ਸਿੱਖੋ ਹੁਣ ਅਗਲਾ ਕੀ ਕਹਿੰਦਾ ਮੇਰਾ ਮਰ ਗਿਆ ਚੱਲ ਯਾਰ ਛੱਡੋ ਪਰੇ ਅਸੀਂ ਕੀ ਲੈਣਾ ਆਪਾਂ ਗੱਲ ਕੀਤੀ ਸੀ ਨਾ ਇੱਕ ਸ਼ਨੀਵਾਰ ਦੇ ਦੀਵਾਨ ਤੇ ਵੀ ਕਿਸੇ ਦਾ ਮਰ ਜਾਂਦਾ ਡਾਕਟਰਾਂ ਨੇ ਮਾਰਤਾ ਮੰਨ ਕੇ ਮੰਨ ਲਓ ਵੀ ਡਾਕਟਰ ਅਣਗਹਿਲੀ ਕਰ ਗਿਆ ਤੇ ਮੁੜ ਕੇ ਲਾਸ਼ ਲੈ ਕੇ ਘਰ ਨੂੰ ਆ ਕੇ ਵੀ ਡਾਕਟਰ ਨਾਲ ਗੱਲ ਤੇ ਕਰੋ ਦੱਸੋ ਤੇ ਸਹੀ ਲੋਕਾਂ ਨੂੰ ਅਗਲਾ ਕਹਿੰਦਾ ਸਾਡਾ ਚਲਿਆ ਗਿਆ ਹੁਣ ਛੱਡੋ ਪਰੇ ਇਹੀ ਕਰਦੇ ਆ ਵੀ ਸਾਡੇ ਨੇ ਕਿਹੜਾ ਮੋੜ ਆਉਣਾ ਐਦਾਂ ਸਿਸਟਮ ਗੰਧਲਾ ਹੁੰਦਾ ਹੁੰਦਾ ਹੁੰਦਾ ਖਰਾਬ ਹੋਈ ਜਾਂਦਾ ਕਿੱਥੇ ਇੱਕ ਬੰਦਾ ਉਹ ਹੈ ਜਿਹੜਾ ਇਕੱਲੇ ਆਪਣੇ ਲਈ ਨਹੀਂ ਜਿਉਂਦਾ ਸਾਰਿਆਂ ਲਈ ਜਿਉਂਦਾ ਉਹ ਕਹਿੰਦਾ ਮੈਂ ਆਪਣਾ ਟਾਈਮ ਪਾਸ ਕਰਕੇ ਚੱਲੀਏ ਅਸੀਂ ਕੀ ਲੈਣਾ ਯਾਰ ਆਪਾਂ ਆਪਣੀ ਜ਼ਿੰਦਗੀ ਗੁਜ਼ਾਰ ਕੇ ਚੱਲੀਏ ਮੁੜ ਕੇ ਦਰਖਤ ਹੋਣ ਨਾ ਹੋਣ ਧਰਤੀ 'ਚ ਪਾਣੀ ਰਵੇ ਨਾ ਰਵੇ ਆਪਣੀ ਜ਼ਿੰਦਗੀ ਲੰਘ ਗਈ ਬਸ ਗੱਲ ਖਤਮ ਹੈ ਇਹ ਸਵਾਰਥੀ ਹੈ ਬੰਦਾ ਅਸੀਂ ਸਵਾਰਥੀ ਹੋ ਕੇ ਜੀਂਦੇ ਹਾਂ ਵੀ ਅੱਜ ਤੇ ਪਾਣੀ ਹੈ ਨਾ ਬਸ ਨਹੀਂ ਹੋਏਗਾ ਕਹਿਣਗੇ ਕਹਿੰਦੇ ਨੇ ਵੀ 50 ਸਾਲਾਂ ਨੂੰ ਧਰਤੀ 'ਚੋਂ ਪਾਣੀ ਨਹੀਂ ਲੱਭਣਾ ਚੱਲ ਨਹੀਂ ਲੱਭੂ ਨਾ ਸੀ ਸਾਡੇ ਵਾਰੀ ਤੇ ਹੈ ਸਾਡੀ ਜ਼ਿੰਦਗੀ ਤੇ ਲੰਘ ਗਈ ਵਧੀਆ ਮੁੜ ਕੇ ਆਉਣਗੇ ਆਉਣ ਵਾਲੀਆਂ ਪੀੜ੍ਹੀਆਂ ਵੇਖੀ ਜਾਊ ਜੋ ਹੋਊ ਬਸ ਆਹੀ ਸੋਚਦੇ ਪਰ ਜਿਹੜੇ ਸਤਿਗੁਰਾਂ ਦਾ ਆਪਾਂ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ ਨਾ ਪਏ ਉਹ ਇਦਾਂ ਨਹੀਂ ਸੀ ਸੋਚਦੇ ਉਹ ਸਾਡੇ ਵਾਂਗੂ ਨਹੀਂ ਸੀ ਸੋਚਦੇ ਉਹ ਕਹਿੰਦੇ ਸੀ ਮੈਂ ਔਖਾ ਹੋ ਲਾਂਗਾ ਪਰ ਇਹ ਲੋਕ ਨਾ ਔਖੇ ਕੁਛ ਤੇ ਕਰੋ ਕੁਛ ਤੇ ਨਵਾਂ ਬਣਾਓ ਜ਼ਿੰਦਗੀ 'ਚ ਕੁਛ ਤੇ ਵੱਖਰਾ ਕਰੋ ਸਤਿਗੁਰ ਜੀ ਨੇ ਸਾਰਿਆਂ ਬਾਰੇ ਸੋਚਿਆ ਹਰ ਬੰਦਾ ਕਹਿੰਦਾ ਲੋ ਦੁਨੀਆ ਪਵੇ ਢੱਠੇ ਖੂਹ 'ਚ ਅਸੀਂ ਕੀ ਲੈਣਾ ਮੈਂ ਵਸਣਾ ਚਾਹੀਦਾ ਮੈਂ ਅੱਗੇ ਕਿੱਦਾਂ ਲੰਘਾਂ ਕਿਹਦੇ ਸਿਰ ਤੇ ਕਿਹਦੇ ਮੋਢਿਆਂ ਤੇ ਪੈਰ ਰੱਖ ਕੇ ਮੈਂ ਅੱਗੇ ਲੰਘਾਂ ਹਰ ਬੰਦਾ ਇਸ ਤਾਂਗ ਵਿੱਚ ਹਰ ਬੰਦੇ ਦਾ ਇਹ ਜ਼ੋਰ ਲੱਗਿਆ ਪਿਆ ਵੀ ਅੱਗੇ ਲੰਘ ਜਾਈਏ ਕਿਸੇ ਨੂੰ ਲਤਾੜ ਕੇ ਕਿਸੇ ਨਾਲ ਧੋਖਾ ਕਰਕੇ ਕਿਸੇ ਨਾਲ ਫਰੇਬ ਕਰਕੇ ਕਿਸੇ ਦੇ ਮਿੱਠੇ ਬਣ ਕੇ ਹਰ ਤਰ੍ਹਾਂ ਨਾਲ ਬੰਦਾ ਅੱਗੇ ਲੰਘਣ ਦਾ ਯਤਨ ਕਰਦਾ ਵੀ ਮੇਰੇ ਬਸ ਮੇਰੀ ਗੱਲ ਆ ਲੈ ਅੱਜ ਹਾਲਾਤ ਇਦਾਂ ਦੇ ਬਣੇ ਹੋਏ ਪਰ ਸਾਡੇ ਗੁਰੂ ਸਾਹਿਬ ਇਦਾਂ ਨਹੀਂ ਸੋਚਦੇ ਉਹ ਕਹਿੰਦੇ ਨੁਕਸਾਨ ਮੇਰਾ ਹੋਵੇ ਫਾਇਦਾ ਲੋਕਾਂ ਦਾ ਹੋਵੇ ਇੱਥੇ ਅਸੀਂ ਕਹਿੰਦੇ ਫਾਇਦਾ ਮੇਰਾ ਹੋਵੇ ਨੁਕਸਾਨ ਦੁਨੀਆ ਦਾ ਹੋਵੇ ਕਿਸੇ ਦਾ ਹੁੰਦਾ ਹੋ ਹੀ ਜਾਣ ਦੇ ਮੇਰਾ ਫਾਇਦਾ ਹੋਵੇ ਇਹ ਬਿਰਤੀ ਦੇ ਵਿੱਚੋਂ ਨਿਕਲਿਆ ਸਾਰਾ ਜਿਵੇਂ ਕਥਾਵਾਚਕ ਜਿਹੜੇ ਕਰਕੇ ਗਏ ਗੱਲ ਪਹਿਲਾਂ ਉਹ ਕਹਿੰਦੇ ਸੀ ਕਹਿੰਦੇ ਉਹ ਕਹਿੰਦੇ ਵੀ ਟੋਫੀ ਖਾ ਕੇ ਕਹਿੰਦੇ ਤੂੰ ਸਿੱਟਦਾ ਕਾਗਜ਼ ਉੱਥੇ ਬਸ ਵੀ ਜੇ ਕਿਸੇ ਦੇ ਪੈਰ ਥੱਲੇ ਆਊ ਕਿਸੇ ਦੇ ਆਊ ਮੈਂ ਤੇ ਲੰਘ ਗਿਆ ਬਸ ਮੈਂ ਥੁੱਕਦਾ ਕਿਸੇ ਦੇ ਪੈਰ ਥੱਲੇ ਆਉਂਦਾ ਸਾਨੂੰ ਕੀ ਲੱਗੇ ਮੈਂ ਤੇ ਲੰਘ ਗਿਆ ਬਸ ਗੰਦ ਪੈ ਰਿਹਾ ਮੈਂ ਥੋੜਾ ਬਹਿਣਾ ਇੱਥੇ ਆਪਾਂ ਤੇ ਗੱਲ ਖਤਮ ਅਸੀਂ ਇਦਾਂ ਦੇ ਅਸੀਂ ਦੂਜੇ ਬਾਰੇ ਨਹੀਂ ਸੋਚਦੇ ਵੀ ਜੇ ਇੱਥੇ ਗੰਦ ਪਿਆ ਜੇ ਮੈਂ ਨਾ ਚੱਕਿਆ ਪਾ ਕੇ ਮੈਂ ਚੱਲਿਆ ਬਹਿਣਾ ਕਿਸੇ ਹੋਰ ਨੇ ਆ ਕੇ ਅਸੀਂ ਦੂਜੇ ਬਾਰੇ ਨਹੀਂ ਸੋਚਦੇ ਇਹ ਹਾਲ ਹੈ ਸਾਡਾ ਕਦੀ ਵੀ ਨਹੀਂ ਪਰ ਗੁਰੂ ਸਾਹਿਬ ਨੇ ਸਾਨੂੰ ਇੱਕ ਧਰਮ ਧਰਮ ਦੇਣ ਦਾ ਵਿਸ਼ਾ ਹੈ ਕੁਛ ਨਾ ਕੁਛ ਦੇਣਾ ਕੁਛ ਪ੍ਰਮਾਣ ਕਰਨਾ ਲੈਣ ਦਾ ਵਿਸ਼ਾ ਥੋੜਾ ਧਰਮ ਪਿੱਛੇ ਜੇ ਕਈ ਜਗ੍ਹਾ ਦੀਵਾਨਾਂ ਵਿੱਚ ਬੇਨਤੀ ਕੀਤੀ ਹੈ ਵੀ ਅਸੀਂ ਤੇ ਲੈਣ ਨੂੰ ਕਹਿੰਦੇ ਹਾਂ ਧਰਮ ਇਕੱਠਾ ਕਰਨ ਨੂੰ ਧਰਮ ਕਹਿੰਦੇ ਅਸੀਂ ਤੇ ਕਹਿੰਦੇ ਗੁਰਦੁਆਰੇ ਆਏ ਹਾਂ ਮੰਗੋ ਮੰਗੋ ਜਿੰਨਾ ਮੰਗਿਆ ਜਾਂਦਾ ਮੰਗੋ ਆਹ ਵੀ ਮਿਲੇ ਆਹ ਵੀ ਮਿਲੇ ਆਹ ਵੀ ਮਿਲੇ ਇੱਥੇ ਲੈਣ ਦਾ ਵਿਸ਼ਾ ਹੈ ਪਰ ਸਾਡੇ ਗੁਰੂ ਸਾਹਿਬ ਨੇ ਲਿਆ ਨਹੀਂ ਗੁਰੂ ਸਾਹਿਬ ਨੇ ਦਿੱਤਾ ਹੈ ਜਿੰਨਾ ਕੁ ਆਪਣੇ ਕੋਲ ਹੈ ਥੋੜੇ ਚੋਂ ਥੋੜਾ ਦੇਣਾ ਹੈ ਜੋ ਕਰ ਸਕਦਾ ਕਰਨ ਵਾਸਤੇ ਆ ਦੇਣ ਵਾਸਤੇ ਆ ਲੈਣ ਵਾਸਤੇ ਥੋੜਾ ਪਰ ਇੱਥੇ ਜਿੰਨਾ ਸਾਡਾ ਲਾਣਾ ਬਾਣਾ ਇੱਥੇ ਦੇਣ ਵਾਸਤੇ ਨਹੀਂ ਕੁਛ ਆਇਆ ਉਹ ਲੈਣ ਵਾਸਤੇ ਆਇਆ ਅਸਲੀ ਧਰਮੀ ਉਹ ਹੈ ਜਿਹੜੇ ਕੁਛ ਦੇਣ ਵਾਸਤੇ ਆਏ ਜਿਵੇਂ ਮੈਂ ਬੜੀ ਵਾਰੀ ਐਗਜ਼ੈਂਪਲ ਦਿੱਤੀ ਹੈ ਵੀ ਜਿੱਦਾਂ ਹੁਣ ਇੱਥੇ ਤੁਹਾਡੇ ਚੋਂ ਕਈ ਬੰਦੇ ਮੈਨੂੰ ਬੈਠੇ ਸੁਣਦੇ ਆ ਸੁਣਦੇ ਦੇ ਮਨ ਵਿੱਚ ਚਾਹ ਪੈਦਾ ਹੋ ਜੇ ਵੀ ਯਾਰ ਕੰਮ ਕਰਦੇ ਆ ਵਧੀਆ ਮੰਨ ਲਓ ਵੀ ਉਹਨੂੰ ਗੱਲਾਂ ਬਾਤਾਂ ਵਧੀਆ ਲੱਗਣ ਉਹ ਕਵੇ ਵੀ ਠੀਕ ਹੈ ਅਸਥਾਨ ਵੀ ਹੈ ਦੀਵਾਨ ਹਾਲ ਵੀ ਹੈ ਲੰਗਰ ਵੀ 24 ਘੰਟੇ ਚੱਲਦਾ ਹੈ ਦਰਬਾਰ ਸਾਹਿਬ ਦੇ ਵਿੱਚ ਵੀ ਸੰਗਤ ਆਉਂਦੀ ਜਾਂਦੀ ਹੈ ਬਾਥਰੂਮ ਬਣੇ ਹੈ ਸਫਾਈ ਵੀ ਕਰਨੀ ਪੈਂਦੀ ਹੈ ਬੰਦਿਆਂ ਦੀ ਤੇ ਇੱਥੇ ਲੋੜ ਹੈ ਤੇ ਕੋਈ ਬੰਦਾ ਇੱਥੇ ਆ ਕੇ ਇਹ ਕਵੇ ਕਿ ਮੈਂ ਤੁਹਾਡੇ ਨਾਲ ਤੁਰਨਾ ਚਾਹੁੰਦਾ ਜਿੱਥੇ ਤੁਸੀਂ ਸੇਵਾ ਕਰਦੇ ਹੋ ਉੱਥੇ ਮੈਂ ਵੀ ਥੋੜੀ ਬਹੁਤ ਸੇਵਾ ਕਰਨੀ ਚਾਹੁੰਦਾ ਮੇਰਾ ਵੀ ਯੋਗਦਾਨ ਪੈ ਜੇ ਉਹ ਕਵੇ ਵੀ ਐਤਵਾਰ ਨੂੰ ਮੈਂ ਵਿਹਲਾ ਹੁੰਦਾ ਮੈਂ ਸਾਰਾ ਦਿਨ ਕੋਈ ਨਾ ਕੋਈ ਸੇਵਾ ਮੈਨੂੰ ਦੱਸ ਦਿਓ ਮੈਂ ਕਰ ਲਿਆ ਕਰੂੰਗਾ ਆ ਕੇ ਜਾਂ ਕੋਈ ਬੰਦਾ ਕਵੇ ਮੈਂ ਘਰੇ ਰਹਿ ਕੇ ਇੰਟਰਨੈਟ ਜਾਣਦਾ ਮੈਨੂੰ ਮਾੜਾ ਮੋਟਾ ਆਉਂਦਾ ਕੰਪਿਊਟਰ ਦਾ ਕੋਈ ਇਹਦਾ ਕੰਮ ਦੱਸ ਦਿਓ ਮੇਰੇ ਕੰਮ ਮੇਰੇ ਲਾਇਕ ਦਾ ਹੋਵੇ ਕੋਈ ਬੰਦਾ ਕਵੇ ਮੈਂ 2 ਘੰਟੇ ਕੱਢ ਸਕਦਾ ਕੋਈ ਕਵੇ ਮੈਂ ਰਾਤ ਵੇਲੇ ਪਹਿਰਾ ਲਾ ਸਕਦਾ ਮੈਂ ਕੁਝ ਡਿਊਟੀ ਮੈਨੂੰ ਦੇ ਦਿਓ ਇਹ ਕੀ ਇਹ ਬੰਦਾ ਕੀ ਕਰਨਾ ਚਾਹੁੰਦਾ ਇਹ ਕੁਛ ਨਾ ਕੁਛ ਆਪਣੇ ਵੱਲੋਂ ਯੋਗਦਾਨ ਪਾਉਣਾ ਚਾਹੁੰਦਾ ਦੇਣਾ ਚਾਹੁੰਦਾ ਇਹ ਇਹ ਦੇਣ ਆਇਆ ਅੱਛਾ ਇੱਕ ਬੰਦਾ ਉਹ ਹੈ ਜਿਹੜਾ ਵਿੱਚ ਬੈਠਾ ਹੈ ਉਹਦੇ ਮਨ ਵਿੱਚ ਚਾਹ ਜਾਗਿਆ ਕੀ ਵੀ ਚਿੱਟੇ ਕੱਪੜੇ ਪਾਉਣ ਨੂੰ ਵਧੀਆ ਰੋਟੀ ਪਾਣੀ ਖਾਣ ਨੂੰ ਸਾਰੀ ਦੁਨੀਆ ਘੁੰਮਿਆ ਕਰਾਂਗੇ ਕਦੇ ਉਹ ਸ਼ਹਿਰ ਕਦੇ ਉਹ ਪਿੰਡ ਕਦੇ ਉਹ ਪਿੰਡ ਇੱਕ ਤੇ ਨਜ਼ਾਰੇ ਬੜੇ ਹੋਣਗੇ ਫਿਰ ਅਗਲਾ ਸੋਚਦਾ ਹੈ ਕੀ ਪਤਾ ਬਾਬੇ ਸਾਡਾ ਵਿਆਹ ਹੀ ਕਰ ਦੇਣ ਚਲੋ ਫਿਰ ਕੀ ਪਤਾ ਸਾਡਾ ਘਰ ਹੀ ਬਣਾ ਦੇਣ ਮੰਨ ਲਓ ਵੀ ਘਰ ਬਣਾ ਦੇਣਗੇ ਫਿਰ ਸੋਚਦਾ ਹੋ ਸਕਦਾ ਬਾਹਰ ਹੀ ਲੈ ਜਾਣ ਇਹ ਸੋਚ ਕੇ ਤੇ ਆ ਕੇ ਕਹਿੰਦਾ ਜੀ ਮੈਨੂੰ ਤੁਸੀਂ ਰੱਖ ਲਓ ਇਹ ਲੈਣ ਆਇਆ ਕਿ ਦੇਣ ਆਇਆ ਤੇ ਲੋੜ ਕਿਹਦੀ ਹੈ ਅਸਥਾਨ ਨੂੰ ਜਿਹੜਾ ਦੇਣ ਆਉਂਦਾ ਲੋੜ ਉਹਦੀ ਹੈ ਤੇ ਸਾਡਾ ਜਿਹੜਾ ਧਰਮ ਹੈ ਮੈਂ ਬਹੁਤ ਵਾਰ ਪਿੱਛੇ ਸਟੇਜਾਂ ਤੇ ਕਹਿ ਚੁੱਕਿਆ ਵੀ ਸਾਰੇ ਹੀ ਨੇ ਜਿਹੜੇ ਸਾਡੇ ਧਰਮ 'ਚ ਉਹ ਦੇਣ ਵਾਸਤੇ ਨਹੀਂ ਆਏ ਉਹ ਲੈਣ ਵਾਸਤੇ ਜਿਹੜਾ ਕੁਛ ਕਰਨਾ ਚਾਹੁੰਦਾ ਹੈ ਜਿਹਨੂੰ ਇਹ ਸਿਸਟਮ ਚੰਗਾ ਲੱਗਦਾ ਹੈ ਉਹ ਤੇ ਕਰਨਾ ਚਾਹੁੰਦਾ ਹੈ ਉਹਨੂੰ ਜਿਵੇਂ ਹੁਣ ਮੰਨ ਲਓ ਅੱਜ ਹੈ ਅੱਜ ਸ਼ਨੀਵਾਰ ਅੱਜ ਐਤਵਾਰ ਦਾ ਦੀਵਾਨਾ ਪਲਾ ਰਹੇ ਕਿਸੇ ਨੇ ਆ ਕੇ ਵੇਖਿਆ ਵੀ ਵਿਛਾਈ ਹੋ ਗਈ ਕਿਸੇ ਨੇ ਵੇਖਿਆ ਲਾਈਟ ਲੱਗ ਗਈ ਕਿਸੇ ਨੇ ਵੇਖਿਆ ਲੰਗਰ ਚ ਕੀ ਬਣਿਆ ਕਿਸੇ ਨੇ ਵੇਖਿਆ ਸਟੇਜ ਸਜੀ ਹੋਈ ਹੈ ਸਾਰਾ ਕੰਟਰੋਲ ਵੇਖੀਏ ਭਲਾ ਕੰਮ ਕਾਰ ਠੀਕ ਹੈ ਇੱਕ ਉਹ ਹੈ ਜਿਹੜਾ ਕਹਿੰਦਾ ਕਰਨਾ ਸਾਡਾ ਹੈ ਕਰੀਏ ਕੁਝ ਇੱਕ ਉਹ ਨੇ ਜਿਹੜੇ ਇਹ ਨਹੀਂ ਪਤਾ ਵੀ ਡੇਢ ਵਜੇ ਮੈਂ ਪੌਣੇ ਤੋਂ ਆਇਆ ਉਹ ਡੇਢ ਵਜੇ ਆਏ ਹੋਣ ਸਟੇਜ ਤੇ ਤੇ ਮੈਂ ਕਮਰੇ ਚ ਜਾਣ ਤੋਂ ਮੇਰੇ ਤੋਂ ਪਹਿਲਾਂ ਪਹਿਲਾਂ ਮੋਟਰਸਾਈਕਲ ਲੈ ਕੇ ਘਰ ਦਾ ਨਿਕਲ ਵੀ ਜਾਣ ਉਹਨਾਂ ਨੂੰ ਕੋਈ ਮਤਲਬ ਨਹੀਂ ਉਹਨਾਂ ਦਾ ਤੇ ਇਸ ਚੀਜ਼ ਦਾ ਤੇ ਇਹਦਾ ਬੜਾ ਫਰਕ ਹੈ ਇਹ ਸਮਝਣਾ ਪੈਣਾ ਸਾਨੂੰ ਇੱਕ ਇੱਕ ਇਹ ਐਗਜ਼ੈਂਪਲ ਹੈ ਕੁਛ ਬੰਦੇ ਇਦਾਂ ਦੇ ਤੁਹਾਡੇ ਵਿੱਚ ਜਿਹੜੇ ਇੱਕ ਦਿਨ ਪਹਿਲਾਂ ਆ ਕੇ ਲੱਗੇ ਹੋਏ ਹੈ ਵੀ ਅਸੀਂ ਕੋਈ ਅਸੀਂ ਪਹਿਲਾਂ ਜਾ ਕੇ ਸਬਜ਼ੀਆਂ ਕੱਟ ਲੈਂਦੇ ਹਾਂ ਚੱਲ ਕੇ ਕੋਈ ਕਹਿੰਦਾ ਮੈਂ ਵਿਛਾਈ ਕਰ ਲੈਂਦਾ ਕੋਈ ਕਹਿੰਦਾ ਰਾਤ ਸੰਗਤ ਨੇ ਰਹਿਣਾ ਬਿਸਤਰਿਆਂ ਦਾ ਪ੍ਰਬੰਧ ਕਰ ਲੈਂਦੇ ਹਾਂ ਤੇ ਕਈ ਉਹ ਨੇ ਜਿਨ੍ਹਾਂ ਨੇ ਆਉਣ ਸਾਰੇ ਕਹਿਣਾ ਨਮਕ ਨਹੀਂ ਠੀਕ ਸਬਜ਼ੀ ਦੇ ਵਿੱਚ ਹੈ ਨਹੀਂ ਗੱਲਬਾਤ ਕੋਈ ਏਦਾਂ ਹੈ ਨਾ ਤੇ ਇੱਥੇ ਬੈਠਾ ਵੀ ਕਈ ਵਾਰੀ ਯਾਰ ਚੁੱਭਦਾ ਹੈ ਥੱਲੇ ਨਾ ਪੋਲਾ ਚਾਹੀਦਾ ਇੱਥੇ ਬੈਠੇ ਹੀ ਇੱਥੇ ਬੈਠਾ ਤੇ ਮੁੜ ਕੇ ਫਿਰ ਜਦੋਂ ਤੁਸੀਂ ਨਾਲੇ ਤੇ ਤੂੰ ਲੈ ਸਾਡਾ ਹੀ ਕੋਈ ਬੰਦਾ ਪਿਆਰ ਵਾਲਾ ਲੈ ਕੇ ਆਇਆ ਹੁਣ ਵੀ ਆ ਜਾ ਤੈਨੂੰ ਗੱਡੀ 'ਚ ਲੈ ਕੇ ਚੱਲੀ ਉਹ ਇੱਥੇ ਤੇ ਇੱਥੇ ਬੈਠਾ ਵੀ ਕਹਿ ਰਿਹਾ ਪੋਲਾ ਠੀਕ ਨਹੀਂ ਗੱਲ ਇੱਥੇ ਕਹੂ ਤੇ ਫਿਰ ਜਾਣ ਲੱਗਿਆ ਕਹੂ ਯਾਰ ਗੱਡੀ ਉਹ ਕਿਲੋਮੀਟਰ ਦੂਰ ਲਾ ਕੇ ਆਏ ਆ ਗੱਡੀ ਵੀ ਇੱਥੇ ਚਾਹੀਦੀ ਇੱਥੇ ਪਿੱਟ ਸਿਆਪਾ ਪਾ ਲਏਗਾ ਗੇਟ ਅੱਗੇ ਖੜ ਕੇ ਲੜਾਈ ਪਾਊ ਮੇਰੀ ਗੱਡੀ ਨਹੀਂ ਲੰਘਣ ਦਿੰਦੇ ਅੰਦਰ ਤੁਸੀਂ ਤੁਹਾਨੂੰ ਪਤਾ ਨਹੀਂ ਅਸੀਂ ਆਏ ਆ ਐ ਤੁਹਾਨੂੰ ਪਤਾ ਨਹੀਂ ਖਾਸ ਬੰਦੇ ਆ ਅਸੀਂ ਬਾਬਿਆਂ ਦੇ ਲੈ ਵੀ ਤੇਰੇ ਖਾਸ ਨੂੰ ਚੱਟਣਾ ਅਸੀਂ ਖਾਸ ਤੂੰ ਕਹਦਾ ਬਈ ਡੱਕਾ ਤੋੜ ਕੇ ਦੂਰਾ ਨਹੀਂ ਕਰਦਾ ਜੇ ਤੂੰ ਆ ਕੇ ਕਦੇ ਵੇਖਿਆ ਇੱਥੇ ਬਣਦਾ ਕੀ ਖਾਸ ਬੰਦਾ ਉਦੋਂ ਬਣਦਾ ਜਦੋਂ ਜ਼ਿੰਮੇਵਾਰੀਆਂ ਨਿਭਾਉਂਦਾ ਜਦੋਂ ਫਰਜ਼ ਸਮਝਦਾ ਆਪਣਾ ਘਰ ਸਮਝਦਾ ਹੈ ਉਦੋਂ ਹੈ ਉਹ ਖਾਸ ਤਾਂ ਕਰਕੇ ਇਹਨਾਂ ਨੁਕਤਿਆਂ ਨੂੰ ਸਮਝੋ ਇਹ ਮੈਂ ਇੱਥੇ ਦੀ ਤੇ ਐਗਜ਼ੈਂਪਲ ਦੇ ਰਿਹਾ ਇਹ ਤੁਹਾਨੂੰ ਸਾਰੇ ਜਗ੍ਹਾ ਲਾਉਣੀ ਪੈਣੀ ਹੈ ਜ਼ਿੰਦਗੀ 'ਚ ਨਾਨਕਿਆਂ ਦੇ ਜਾਣਾ ਉੱਥੇ ਕੁਝ ਲੈਣ ਨਹੀਂ ਵਿਆਹ ਤੇ ਕੁਝ ਦੇ ਕੇ ਆ ਵੀ ਚੱਲ ਯਾਰ ਬੰਦਿਆਂ ਦੀ ਲੋੜ ਹੈ ਦੋ ਦਿਨ ਪਹਿਲਾਂ ਚੱਲਦੇ ਆ ਹਲਵਾਈਆਂ ਦੇ ਨਾਲ ਸਾਰਾ ਕੰਮ ਕਰਾਉਂਦੇ ਇਦਾਂ ਜਾਇਆ ਕਰ ਜਿੱਥੇ ਵੀ ਜਾਣਾ ਵਲੰਟੀਅਰ ਬਣਿਆ ਕਰ ਲੋਕੀ ਇੱਥੇ ਸਰਕਾਰਾਂ ਦੇ ਵਲੰਟੀਅਰ ਬਣ ਕੇ ਦਿਨ ਰਾਤ ਤੁਰੇ ਫਿਰਦੇ ਨੇ ਜਾਇਆ ਕਰ ਕਿਤੇ ਬਣ ਸੇਵਾਦਾਰ ਨਾਨਕਿਆਂ ਦੇ ਜਾ ਦਾਦਕਿਆਂ ਦੇ ਜਾ ਕਿਤੇ ਜਾ ਕੰਮ ਕਰ ਜਾ ਤੇ ਸਾਡੇ ਵਰਗਾ ਤੇ ਜਾ ਕੇ ਬਾਊ ਜੀ ਬਣ ਕੇ ਉਹਦੇ ਉੱਤੇ ਇਦਾਂ ਬਹਿ ਜਾਂਦਾ ਚੌੜਾ ਹੋ ਕੇ ਲਿਆਓ ਬਦਾਣਾ ਲਿਆਓ ਲਿਆਓ ਪਕੌੜੇ ਲਿਆਓ ਚਾਹ ਅਗਲਾ ਕਹਿੰਦਾ ਨਵਾਂ ਹੀ ਪ੍ਰਾਹੁਣਾ ਆ ਕੇ ਬਹਿ ਗਿਆ ਬਰਾਤ ਅਜੇ ਗੱਲ ਨੂੰ ਆਉਣੀ ਵੀ ਹੁਣ ਇਹਨੂੰ ਖਵਾਈਏ ਤੇ ਸਮਝਦਾ ਤੈਨੂੰ ਚੰਗਾ ਕੋਈ ਤੇ ਫਿਰ ਪਤਾ ਕੀ ਕਹਿਣਗੇ ਕਦਰ ਨਹੀਂ ਇੱਥੇ ਦੁਨੀਆਂ ਤੇ ਗਈ ਬਸ ਹੈ ਨਹੀਂ ਇੱਥੇ ਕੋਈ ਪਿਆਰ ਮੋਹ ਤੇ ਮੁਹੱਬਤ ਤੇ ਰਹੀ ਨਹੀਂ ਤੇਰੀ ਮੁਹੱਬਤ ਕਰੇ ਤੈਨੂੰ ਅਗਲਾ ਵੀ ਤੂੰ ਡੱਕਾ ਤੋੜ ਕੇ ਦੂਰਾ ਨਹੀਂ ਕਰਦਾ ਮੁਹੱਬਤ ਉਹਨੂੰ ਹੀ ਕਰਨੀ ਹੈ ਜਿਹੜਾ ਲਾਇਕ ਹੋਊ ਜਿਹੜਾ ਆ ਕੇ ਕੱਲ ਦਾ ਉਹ ਤਿੰਨ ਦਿਨ ਪਹਿਲਾਂ ਦਾ ਭਾਣ ਜਾ ਆ ਕੇ ਲੱਗਿਆ ਕੰਮ ਕਰਨ ਉਹ ਤਿੰਨ ਦਿਨ ਪਹਿਲਾਂ ਦਾ ਲੱਗਿਆ ਪਿਆ ਕਰਨ ਉਹ ਤੇ ਡੱਬੀਆਂ ਵਾਲਾ ਪਰਨਾ ਬੰਨ ਕੇ ਉਹ ਫਿਰਦਾ ਟੋਕਰੇ ਚੱਕੀ ਲੱਗਦਾ ਹੀ ਨਹੀਂ ਤੇ ਤੂੰ ਆ ਗਿਆ ਪ੍ਰਾਹੁਣਾ ਬਣ ਕੇ ਬਹਿ ਗਿਆ ਇੱਥੇ ਤੇ ਤੈਨੂੰ ਕਿਹੜਾ ਮੁਹੱਬਤ ਕਰੇ ਉਹਨੂੰ ਕਰਾਂਗੇ ਯਾਦ ਉਹਨੂੰ ਪੁੱਛਾਂਗੇ ਵੀ ਆਇਆ ਨਹੀਂ ਯਾਰ ਐਦਕੀ ਉਹਨੂੰ ਪੁੱਛਾਂਗੇ ਜਿਹੜਾ ਕਰਦਾ ਹੈ ਕੁਛ ਤਾਂ ਕਰਕੇ ਸਾਨੂੰ ਸਾਰਿਆਂ ਨੂੰ ਇਹ ਗੱਲ ਸਮਝ ਆ ਰਹੀ ਹੈ ਪਰ ਜਦੋਂ ਕਰਨਾ ਪੈਂਦਾ ਉਦੋਂ ਫਿਰ ਅਸੀਂ ਢਿੱਲੇ ਪੈ ਜਾਂਦੇ ਹਾਂ ਨਾ ਜੀ ਨਾ ਮੈਨੂੰ ਨਾ ਕਰਨਾ ਪਵੇ ਸਾਨੂੰ ਨਾ ਕਰਨਾ ਪਵੇ ਇੱਥੇ ਕਦਰ ਉਦੋਂ ਪੈਣੀ ਹੈ ਜਦੋਂ ਜ਼ਿੰਮੇਵਾਰੀ ਨਿਭਾਉਂਗੇ ਸਾਰੇ ਹਰ ਜਗ੍ਹਾ ਨਿਭਾਓ ਆਪਣੇ ਫਰਜ਼ ਆ ਜਿਹੜਾ ਸਿਸਟਮ ਗੰਦਲਾ ਹੋਇਆ ਹੈ ਭਾਰਤ ਦਾ ਬੁਰਾ ਹਾਲ ਹੈ ਅੱਜ ਪੰਜਾਬ ਦਾ ਇਹਦੇ ਜ਼ਿੰਮੇਵਾਰ ਅਸੀਂ ਹਾਂ ਸਾਰੇ ਬਹੁਤੇ ਅਸੀਂ ਸੇਵਾ ਕਰਾਉਣ ਵਾਲੇ ਹਾਂ ਕਰਨ ਵਾਲੇ ਨਹੀਂ ਅਸੀਂ ਸੇਵਾ ਕਰਾਉਣ ਵਾਲੇ ਹਾਂ ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਸੀ ਮੇਰੇ ਪੰਥ ਦੀ ਇਹਨਾਂ ਲੋਕਾਂ ਦੀ ਚੜ੍ਹਦੀ ਕਲਾ ਹੋਵੇ ਮੇਰਾ ਭਾਵੇਂ ਕੱਖ ਨਾ ਰਹੇ ਮੇਰਾ ਖਾਲਸਾ ਸੁਖਾਂ ਦੀ ਨੀਂਦ ਸੋਵੇ। ਮਹਾਰਾਜ ਮੇਰਾ ਭਾਵੇਂ ਕੱਖ ਨਾ ਰਹੇ, ਮੇਰਾ ਖਾਲਸਾ ਸੁਖਾਂ ਦੀ ਨੀਂਦ ਸੋਵੇ, ਮੇਰਾ ਭਾਵੇਂ ਕੱਖ ਨਾ ਰਹੇ, ਮੇਰਾ ਖਾਲਸਾ ਸੁਖਾਂ ਦੀ ਨੀਂਦ ਸੋਵੇ, ਮੇਰਾ ਭਾਵੇਂ ਕੱਖ ਨਾ ਰਹੇ, ਮੇਰਾ ਖਾਲਸਾ ਸੁਖਾਂ ਦੀ ਨੀਂਦ ਸੋਵੇ, ਮੇਰਾ ਭਾਵੇਂ ਕੱਖ ਨਾ ਰਹੇ, ਖਾਲਸਾ ਸੁਖਾਂ ਦੀ ਨੀਂਦ ਸੋਵੇ, ਹੀ ਮੇਰਾ ਭਾਵੇਂ ਕੱਖ ਨਾ, ਮੇਰਾ ਖਾਲਸਾ ਸੁਖਾਂ ਦੀ ਨੀਂਦ ਸੋਵੇ, ਮੇਰਾ ਭਾਵੇਂ ਕੱਖ ਨਾ ਰਹੇ, ਮੇਰਾ ਖਾਲਸਾ ਸੁਖਾਂ ਦੀ ਨੀਂਦ ਸੋਵੇ, ਮੇਰਾ ਭਾਵੇਂ ਕੱਖ ਨਾ, ਮੇਰਾ ਖਾਲਸਾ ਸੁਖਾਂ ਦੀ ਨੀਂਦ ਸੋਵੇ, ਮੇਰਾ ਭਾਵੇਂ ਕੱਖ ਨਾ ਰਹੇ, ਮੇਰਾ ਖਾਲਸਾ ਸੁਖਾਂ ਦੀ ਨੀਂਦ ਸੋਵੇ, ਮੇਰਾ ਭਾਵੇਂ ਕੱਖ ਨਾ ਰਹੇ, ਮੇਰਾ ਖਾਲਸਾ ਸੁਖਾਂ ਦੀ ਨੀਂਦ ਸੋਵੇ, ਮੇਰਾ ਭਾਵੇਂ ਕੱਖ ਨਾ ਰਹੇ, ਖਾਲਸਾ ਸੁਖਾਂ ਦੀ ਨੀਂਦ ਸੋਵੇ, ਮੇਰਾ ਭਾਵੇਂ ਕੱਖ ਨਾ ਰਹੇ, ਮੇਰਾ ਖਾਲਸਾ ਸੁਖਾਂ ਦੀ ਨੀਂਦ ਸੋਵੇ, ਮੇਰਾ ਭਾਵੇਂ ਕੱਖ ਨਾ ਰਹੇ, ਕੁਛ ਵੀ ਨਾ ਬਚੇ ਮਹਾਰਾਜ ਜੀ। ਪਰ ਇਹ ਸਮਾਜ ਸੁਧਰਨਾ ਚਾਹੀਦਾ, ਭਲਾ ਹੋਣਾ ਚਾਹੀਦਾ, ਇਸ ਕਰਕੇ ਉਹ ਕੁਛ ਲੈਣ ਵਾਸਤੇ ਨਹੀਂ ਆਏ ਧਰਮ ਵਿੱਚ, ਕੁਛ ਦੇਣ ਵਾਸਤੇ ਆਏ। ਉਹ ਕਹਿੰਦੇ ਕੋਈ ਸਮਝ ਦਈਏ, ਕੁਛ ਕਰਕੇ ਵਿਖਾਈਏ, ਇਕੱਠਾ ਨਹੀਂ ਕੀਤਾ, ਕੋਈ ਪ੍ਰਾਪਰਟੀਆਂ ਦੇ ਝਗੜੇ ਨਹੀਂ ਪਏ, ਕਿਤੇ ਵੀ ਲੜਾਈਆਂ ਨਹੀਂ ਪਈਆਂ, ਜਿੱਥੇ ਲੱਗਦਾ ਰੌਲਾ ਪੈਣ ਲੱਗਿਆ ਛੱਡ ਕੇ ਗੁਰੂ ਸਾਹਿਬ ਅੱਗੇ ਚਲੇ ਗਏ। ਕਰਤਾਰਪੁਰ ਗੁਰੂ ਅੰਗਦ ਸਾਹਿਬ ਨੇ ਛੱਡਿਆ ਕਿ ਨਹੀਂ ਛੱਡਿਆ? ਬਈ ਗੱਦੀ ਕਿਹਨੂੰ ਮਿਲੀ ਸੀ? ਗੁਰੂ ਅੰਗਦ ਸਾਹਿਬ ਨੂੰ। ਤੇ ਚਾਹੁੰਦੇ ਤੇ ਉੱਥੇ ਹੀ ਰਹਿੰਦੇ, ਪਰ ਕਰਤਾਰਪੁਰ ਨਹੀਂ ਰਹੇ, ਖਡੂਰ ਸਾਹਿਬ ਵਸਾਇਆ ਗਿਆ। ਜਦੋਂ ਖਡੂਰ ਸਾਹਿਬ ਤੋਂ ਉੱਥੇ ਝਗੜਾ ਪਿਆ, ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਵਸਾ ਲਿਆ, ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਸਾ ਲਿਆ, ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਵਸਾ ਲਿਆ। ਭਾਵ ਕਿ ਕਿਤੇ ਵੀ ਇਕੱਠਾ ਨਹੀਂ ਕੀਤਾ, ਜੋੜਿਆ ਨਹੀਂ, ਕਿਤੇ ਵੀ ਇਹ ਦਾਅਵਾ ਨਹੀਂ ਕੀਤਾ ਵੀ ਮੇਰਾ ਹੈ। ਤਾਂ ਕਰਕੇ ਫਰਕ ਹੈ ਬਹੁਤ। ਅਸੀਂ ਯੋਗਦਾਨ ਪਾਉਣ, ਹਿੱਸਾ ਪਾਉਣ ਆਈਏ, ਆਪਣਾ ਆਪ ਕੁਰਬਾਨ ਕਰੀਏ, ਭਾਵੇਂ ਥੋੜ੍ਹਾ ਕਰ ਸਕੀਏ ਪਰ ਥੋੜ੍ਹਾ ਹੀ ਯੋਗਦਾਨ ਪਾਈਏ। ਆਓ, ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸੰਗਤ ਨੇ ਉੱਠਣਾ ਨਹੀਂ, ਆਪੋ ਆਪਣੀ ਜਗ੍ਹਾ ਤੇ ਸਜੇ ਰਹੋ। ਜਿਹੜੇ ਅੰਮ੍ਰਿਤ ਛੱਕ ਕੇ ਆ ਰਹੇ ਆ, ਆਓ ਉਹਨਾਂ ਨੂੰ ਜੀ ਆਇਆਂ ਨੂੰ ਕਹੀਏ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਜਿਹੜੇ ਸਿੰਘ ਸਜੇ, ਜਿਹੜੇ ਅੱਜ ਗੁਰੂ ਵਾਲੇ ਬਣੇ, ਸਤਿਗੁਰ ਨੇ ਜਿਨ੍ਹਾਂ ਨੂੰ ਆਪਣੇ ਬਣਾਇਆ। ਨਿਭ ਜਾਣ ਕਲਗੀਆਂ ਵਾਲਿਆਂ ਚਰਨਾਂ ਦੇ ਨਾਲ ਲੱਗੀ, ਜਾਣ ਕਲਗੀਆਂ ਵਾਲਿਆਂ ਚਰਨਾਂ ਦੇ ਨਾਲ ਲੱਗੀਆਂ, ਕਲਗੀਆਂ ਵਾਲਿਆਂ ਚਰਨਾਂ ਦੇ ਨਾਲ ਲੱਗੀਆਂ, ਨਿਭ ਜਾਣ ਕਲਗੀਆਂ ਵਾਲਿਆਂ ਚਰਨਾਂ ਦੇ ਨਾਲ ਲੱਗੀਆਂ, ਨਿਭ ਜਾਣ ਕਲਗੀਆਂ ਵਾਲਿਆਂ ਚਰਨਾਂ ਦੇ ਨਾਲ ਲੱਗੀਆਂ, ਨਿਭ ਜਾਣ ਕਲਗੀਆਂ ਵਾਲਿਆਂ ਚਰਨਾਂ ਦੇ ਨਾਲ ਲੱਗੀਆਂ, ਚਰਨਾਂ ਦੇ ਨਾਲ ਨਿਭ ਜਾਣ ਕਲਗੀਆਂ ਵਾਲਿਆਂ ਚਰਨਾਂ ਦੇ ਨਾਲ, ਉਹ ਨਿਭ ਜਾਣ ਕਲਗੀਆਂ ਵਾਲਿਆਂ ਚਰਨਾਂ ਦੇ ਨਾਲ ਲੱਗੀਆਂ, ਨਿਭ ਜਾਣ ਕਲਗੀਆਂ ਵਾਲਿਆਂ ਚਰਨਾਂ ਦੇ ਨਾਲ ਲੱਗੀਆਂ, ਚਰਨਾਂ ਦੇ ਨਾਲ ਲੱਗੀ। पढ़ो चरना ते जी आया नू जी आया नू जी आया नू आया नू जी आया नू आया नू जी आया नू जी आया नू जी आया नू जी आया नू जी आया नू इत्थे ही बैठ जो सारे जेडे आए हो अमृत छक के इत्थे ही बैठ जो जिथे खड़े हो कलगी धरते जाया नू कलगी धरते जाया नू जी आया नू आया नू जी आया नू कलगी धरते जाया नू जी आया नू जी आया नू जी आया नू जी आया कलगी धरते जाया नू जी आया नू जी आया नू जी आया नू जी आया नू सैफा ते जाया ਜਕਾਰਾ ਲੱਗੇ ਸਾਰੇ ਨਾਲ ਬਾਹਾਂ ਖੜੀਆਂ ਕਰਿਆਓ 160 ਪ੍ਰਾਨੀ ਗੁਰੂ ਵਾਲੇ ਬਣੇ ਸਿੰਘ ਸਜੇ ਬਹੁਤ ਬਹੁਤ ਵਧਾਈਆਂ ਸਾਰੇ ਬੋਲੇ ਸਿੱਧੀਆਂ ਰੱਖਿਓ ਬੋਲੇ ਸੋਨਹਾਰ ਰਾਜ ਨਿਸ਼ਾਨ ਸਾਜਦੇ ਜਮਾਨ ਪੰਥ ਮਹਾਰਾਜ ਬੋਲੇ ਸੋਨਹਾਰ ਰਾਜਰੀ ਅਕਾਲ ਬੋਲੇ ਸੋਨਹਾਰ ਰਾਜਰੀ ਅਕਾਲ ਬੋਲੇ ਸੋਨਹਾਰ ਰਾਜਰੀ ਅਕਾਲ ਬੋਲੇ ਸੋਨਹਾਰ ਰਾਜਰੀ ਅਕਾਲ ਬੋਲੇ ਸੋਨਹਾਰ ਰਾਜਰੀ ਅਕਾਲ ਆਗਿਆ ਭਈ ਰਾਜ ਮਗਰ ਚਲਾਏ ਪੰਥ ਹਮ ਸਿੱਖ ਕੋ ਹੁਕਮ ਹੈ ਗੁਰੂ ਮੰਨਿਓ ਰੰਥ ਗੁਰੂ ਮੰਨਿਓ ਰੰਥ ਗੁਰੂ ਮੰਨਿਓ ਰੰਥ ਬੋਲੇ ਸੋਨਹਾਰ ਰਾਜਰੀ ਅਕਾਲ ਬੋਲੇ ਸੋਨਹਾਰ ਰਾਜਰੀ ਅਕਾਲ ਬੋਲੇ ਸੋਨਹਾਰ ਰਾਜਰੀ ਅਕਾਲ ਬੋਲੇ ਸੋਨਹਾਰ ਰਾਜਰੀ ਅਕਾਲ ਬੋਲੇ ਸੋਨਹਾਰ ਰਾਜਰੀ ਅਕਾਲ ਬੋਲੇ ਜਿਹੜੇ ਜਿਹੜੇ ਸਿੰਘ ਸਜੇ ਭਾਈ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਬਹੁਤ ਵਧਾਈ ਜਿਵੇਂ ਭਾਈ ਜਸਵਿੰਦਰ ਸਿੰਘ ਮਾਛੀਵਾੜੇ ਵਾਲੇ ਕਹਿ ਰਹੇ ਸੀ ਵੀ ਬਾਣਾ ਤੇ ਆਪਾਂ ਸਾਰੇ ਹੀ ਪਾਈ ਫਿਰਦੇ ਹਾਂ ਗੱਲ ਹੈ ਸੁਰਤ ਦੀ ਖੇਡ ਹੈ ਸਾਰੀ ਦੀ ਸਾਰੀ ਮਨ ਦੀ ਕਕਾਰ ਬੜੇ ਬੰਦੇ ਪਾ ਲੈਂਦੇ ਆ ਬਾਣਾ ਬੜੇ ਬੰਦੇ ਪਾ ਲੈਂਦੇ ਆ ਪਰ ਬਾਣਾ ਹੀ ਸਭ ਕੁਝ ਨਹੀਂ ਬਾਹਰੋਂ ਵੇਖਣਾ ਮੰਨ ਲਈਏ ਵੀ ਸਭ ਕੁਝ ਹੀ ਹੋਈ ਹੈ ਗੱਲ ਹੈ ਵੀ ਮਾਈਂਡ ਡਿਵੈਲਪ ਹੋਇਆ ਕਿ ਨਹੀਂ ਅੰਦਰੋਂ ਕੁਝ ਸਿੱਖਿਆ ਕਿ ਨਹੀਂ ਸੁਰਤ ਡਿਵੈਲਪ ਹੋਈ ਹੈ ਕਿ ਨਹੀਂ ਹੋਈ ਸਾਡੇ ਵਿਚਾਰ ਸਾਡੀ ਸੋਚ ਸਾਡਾ ਵਿਹਾਰ ਬਦਲਿਆ ਕਿ ਨਹੀਂ ਬਦਲਿਆ ਵਿਹਾਰ ਵੀ ਬਦਲੇ ਸਾਡਾ ਜੇ ਸਾਡਾ ਵਿਹਾਰ ਨਹੀਂ ਬਦਲਿਆ ਤੇ ਫਿਰ ਫਾਇਦਾ ਕੀ ਹੋਇਆ ਜੇ ਸਾਡਾ ਦੁਨੀਆ ਨਾਲ ਵਿਹਾਰ ਨਹੀਂ ਬਦਲਿਆ ਫਿਰ ਕੀ ਫਾਇਦਾ ਹੋਇਆ ਗੱਲ ਤਾਂ ਇਹ ਵੀ ਸਾਡਾ ਵਿਹਾਰ ਬਦਲੇ, ਸਾਡਾ ਜੀਵਨ ਬਦਲੇ, ਜੋ ਪੜ੍ਹਦੇ ਸੁਣਦੇ ਹਾਂ ਸਾਡੀ ਜ਼ਿੰਦਗੀ ਵਿੱਚੋਂ ਝਲਕਣਾ ਚਾਹੀਦਾ, ਜੋ ਅਸੀਂ ਪੜ੍ਹਦੇ ਸੁਣਦੇ ਹਾਂ ਦਿਨ ਰਾਤ ਉਹ ਸਾਡੀ ਜ਼ਿੰਦਗੀ ਚੋਂ ਦਿਸਣਾ ਚਾਹੀਦਾ, ਉਹ ਵਿਹਾਰ ਦਾ ਹਿੱਸਾ ਬਣਨਾ ਚਾਹੀਦਾ। ਸਾਡੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਪਰਸੋਂ 5 ਨੂੰ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਮਨਾਇਆ, 5 ਤਰੀਕ ਪੱਕੀ ਹੋਵੇ ਬੱਚੇ ਬੱਚੇ ਨੂੰ ਯਾਦ ਹੋਵੇ ਵੀ ਸਾਡੇ ਗੁਰਪੁਰਬ ਨੇ ਜਿਹੜੇ 5 ਤਰੀਕ। ਹੁਣ ਜੇ ਅਮਰੀਕਾ ਵਾਲੇ ਕਹਿ ਦੇਣ, ਮੰਨ ਲਓ ਅਮਰੀਕਾ ਵਾਲੇ ਕਹਿਣ, ਅਮਰੀਕਾ ਸਰਕਾਰ ਅੱਜ ਕਵੇ ਵੀ ਸਿੱਖੋ ਅਸੀਂ ਤੁਹਾਡੇ ਤੇ ਬੜੇ ਖੁਸ਼ ਹਾਂ ਤੇ ਤੁਹਾਡੇ ਨਾਲ ਜਿਹੜੇ 10 ਗੁਰੂ ਸਾਹਿਬਾਨ ਹੋਏ ਆ ਉਹਨਾਂ 10ਾਂ ਦੇ ਗੁਰਪੁਰਬ ਅਸੀਂ ਪੱਕੇ ਕਰਨੇ ਨੇ। ਮੰਨ ਲਓ ਜੇ ਐਂ ਕਹਿ ਦੇਣ ਵੀ ਤੁਹਾਡੇ ਗੁਰੂਆਂ ਦੇ ਗੁਰਪੁਰਬ ਅਸੀਂ ਪੱਕੇ ਕਰਨੇ ਨੇ, ਅਮਰੀਕਾ ਵਾਲੇ ਕਹਿਣ, ਤੇ ਸਾਡਾ ਜੀ ਕਰਦਾ ਵੀ ਛੁੱਟੀ ਕਰ ਦਈਏ, ਪੱਕੀ ਛੁੱਟੀ ਕਰ ਦਈਏ, ਤੇ ਤੁਸੀਂ ਇਦਾਂ ਕਰੋ ਵੀ ਸਾਨੂੰ ਨਾ ਡੇਟਾਂ ਪੱਕੀਆਂ ਦੱਸੋ ਤਾਂ ਜੋ ਅਸੀਂ ਫਿਰ ਨਾ ਪੱਕੇ ਕਰ ਸਕੀਏ। ਤੇ ਕੀ ਦੱਸੋਗੇ ਉਦੋਂ ਵੀ ਜਿਵੇਂ ਹੁਣ 25 ਨੂੰ ਆਇਆ ਸੀ ਜੀ, ਤੇ ਅਗਲੇ ਸਾਲ ਪੁੱਛਣਗੇ ਅਗਲੇ ਸਾਲ ਜੀ 18 ਦੇ ਵਿੱਚ ਤੇ ਆਉਣਾ ਹੀ ਨਹੀਂ, 18 ਚ ਜਥੇਦਾਰ ਹੀ ਕਹਿਣਗੇ ਸਾਡੇ, 18 ਚ ਆਉਣਾ ਨਹੀਂ, 19 ਚ ਫੇਰ 2 ਆਉਣਗੇ, ਆਖੋ ਸਤਨਾਮ ਕਹਿਣਗੇ, ਜਨਵਰੀ ਚ ਵੀ ਡੇਟ ਛੁੱਟੀ ਭਾਲਦੇ ਹੋ ਫਿਰ ਦਸੰਬਰ ਚ ਵੀ ਭਾਲਦੇ। ਅਮਰੀਕਾ ਵਾਲੇ ਹੱਸਣਗੇ ਨੀ ਸਾਡੇ ਕੰਨੀ ਵੇਖ ਕੇ। ਠੀਕ ਹੈ, ਸਾਡੇ ਗੁਰੂ ਸਾਹਿਬ ਦੇ ਵੇਲੇ ਬਿਕਰਮੀ ਕੈਲੰਡਰ ਜਿਹੜਾ ਹੈ ਵਧੀਆਂ ਸੁਦੀਆਂ ਵਾਲਾ ਵਰਤਿਆ ਜਾਂਦਾ ਸੀ, ਕਿਉਂਕਿ ਭਾਰਤ ਚ ਚੱਲਦਾ ਹੀ ਇਹ ਸੀ, ਭਾਰਤ ਵਿੱਚ ਉਦੋਂ ਇਹੀ ਚੱਲਦਾ ਸੀ, ਉਦੋਂ ਇਹ ਆਇਆ ਨਹੀਂ ਸੀ। ਪਰ ਹੁਣ ਜਿਹੜਾ ਈਸਵੀ ਕੈਲੰਡਰ ਹੈ ਇਹ ਵੇਖੋ ਜ਼ਿਆਦਾ ਪ੍ਰਚਲਿਤ ਹੈ, ਉਹਦੇ ਮੁਤਾਬਕ ਹੁਣ ਉਸ ਵੇਲੇ ਯਾਰ ਪੈਂਟ ਕੋਟ ਕਿਹੜਾ ਪਾਉਂਦਾ ਸੀ, ਪਰ ਹੁਣ ਪੈਂਟ ਕੋਟ ਸਾਰੀ ਦੁਨੀਆ 'ਚ ਪਾਇਆ ਜਾਂਦਾ, ਵਿਹਾਰ ਬਣ ਗਿਆ ਨਾ ਪੈਂਟ ਕੋਟ। ਇਹ ਪਹਿਲਾਂ ਕਿੱਥੇ ਪੈਂਦਾ ਸੀ, ਪੰਜਾਬੀਆਂ ਦੀ ਤੇ ਚਾਦਰਾ ਕੁੜਤਾ ਹੁੰਦਾ ਸੀ, ਹਿੰਦੂ ਵੀ ਧੋਤੀ ਬੰਨਦੇ ਹੁੰਦੇ ਸੀ, ਪਰ ਜਦੋਂ ਪੈਂਟ ਸ਼ਰਟ ਆ ਗਈ ਹੁਣ ਸਾਨੂੰ ਪਤਾ ਹੈ ਵੀ ਸਾਡਾ ਕੁੜਤਾ ਪੰਜਾਬ ਸਾਡਾ ਜਿਹੜਾ ਚਾਦਰਾ ਕੁੜਤਾ ਚੱਲਣਾ ਨਹੀਂ, ਮੁੰਡਿਆਂ ਨੇ ਵਿਆਹ ਕਰਾਉਣੇ ਨੇ ਸਾਡੇ ਬੱਚਿਆਂ ਨੇ ਅੜ ਜਾਣਾ, ਉਹ ਕਹਿਣਗੇ ਕੁੜਤਾ ਚਾਦਰਾ ਪੈਂਟ ਕੋਟ ਚੱਲਦਾ, ਪੈਂਟ ਕੋਟ ਹੁਣ ਚੱਲ ਪਿਆ, ਕਰੀਏ ਕੀ, ਹੁਣ ਈਸਵੀ ਪ੍ਰਚਲਿਤ ਹੈ ਸਾਰੀ ਦੁਨੀਆ 'ਚ। ਗੁਰੂ ਸਾਹਿਬ ਦੇ ਵੇਲੇ ਤੇ ਬਹੁਤ ਚੀਜ਼ਾਂ ਸੀ ਜਿਹੜੀਆਂ ਨਹੀਂ ਸੀ ਵਰਤੀਆਂ ਜਾਂਦੀਆਂ, ਉਦੋਂ ਟੈਕਨੋਲੋਜੀ ਆਈ ਸੀ, ਕੋਈ ਫੋਨ ਆਏ ਸੀ, ਕੋਈ ਕੰਪਿਊਟਰ ਆਏ ਸੀ, ਕੋਈ ਜਹਾਜ਼ ਆਏ ਸੀ, ਉਦੋਂ ਉਸ ਹਿਸਾਬ ਨਾਲ ਚੱਲਦਾ ਸੀ, ਬਿਕਰਮੀ ਕੈਲੰਡਰ ਸੀ, ਗੁਰੂ ਸਾਹਿਬ ਨੇ ਬਿਕਰਮੀ ਕੈਲੰਡਰ ਵਰਤਿਆ ਉਦੋਂ ਵਰਤਿਆ, ਪਰ ਹੁਣ ਸਾਡਾ ਫਰਜ਼ ਸੀ ਵੀ ਜਦੋਂ ਅਸੀਂ ਨਾਨਕ ਸ਼ਾਹੀ ਕੈਲੰਡਰ ਬਣਾਉਣਾ ਹੈ ਉਹ ਬਿਕਰਮੀ ਕੈਲੰਡਰ ਦੀ ਕਾਪੀ ਨਾ ਕਰੀਏ, ਸਾਨੂੰ ਪਤਾ ਵੀ ਈਸਵੀ ਜ਼ਿਆਦਾ ਚੱਲਦਾ, ਬੱਚਾ ਬੱਚਾ ਈਸਵੀ ਕੈਲੰਡਰ ਤੋਂ ਜਾਣੂ ਹੈ, ਈਸਵੀ ਕੈਲੰਡਰ ਦੇ ਮੁਤਾਬਕ ਆਪਣਾ ਨਾਨਕ ਸ਼ਾਹੀ ਕੈਲੰਡਰ ਬਣਾਉਂਦੇ ਤੇ ਬਣਾਇਆ ਵੀ ਸੀ, ਜਿਹੜਾ 5-6 ਸਾਲ ਲਾਗੂ ਰਿਹਾ ਬਣਾਇਆ ਵੀ ਸੀ, ਪਰ ਇਹਨਾਂ ਨੇ ਫਿਰ ਉਹ ਖਤਮ ਕਰਤਾ ਕੈਲੰਡਰ। ਤਾਂ ਕਰਕੇ ਪਿਆਰਿਓ ਚਾਹੀਦਾ ਇਹ ਹੈ ਵੀ ਇੱਕ ਜਿਹੜੀ ਤਰੀਕ ਹੈ ਪੱਕੀ ਹੋਵੇ, ਬੱਚੇ ਬੱਚੇ ਨੂੰ ਸਾਨੂੰ ਯਾਦ ਹੋਵੇ ਵੀ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਪੁਰਬ ਕਿੰਨੀ ਤਰੀਕ ਦਾ ਆਉਂਦਾ, 5 ਜਨਵਰੀ, ਐਂ ਯਾਦ ਹੋਵੇ। ਹੁਣ 18 ਵਿੱਚ ਆਉਣਾ ਹੀ ਨਹੀਂ, 19 ਚ ਕਰਨਗੇ, ਫਿਰ 25 ਦਾ ਬਣਾ ਲਿਆ, ਸੰਨ 18 ਚ ਆਇਆ, ਆਉਣਾ ਹੀ ਨਹੀਂ। ਬਸ ਇਹ ਜਥੇਦਾਰ ਵੀ ਇਦਾਂ ਦੇ ਨੇ, ਇਹਨਾਂ ਦੇ ਚਾਪਲੂਸ ਅੱਗੇ ਕਥਾਵਾਚਕ ਕਈ ਇਹਨਾਂ ਦੇ ਨੇ ਨਾ, ਪੱਕੇ ਬੰਦੇ ਨੇ, ਉਹਨਾਂ ਨੂੰ ਮੰਜੀ ਸਾਹਿਬ ਟਾਈਮ ਚਾਹੀਦਾ, ਉਹ ਵੀ ਇਹਨਾਂ ਦੇ ਚਮਚੇ ਨੇ ਸਾਰੇ, ਇਹਨਾਂ ਦੀ ਬੋਲੀ ਬੋਲਦੇ, ਉਹਨੂੰ ਸਿੱਧ ਕਰਨ ਤੇ ਲੱਗੇ ਹੋਏ ਨੇ ਵੀ ਨਹੀਂ ਗੁਰੂ ਸਾਹਿਬ ਨੇ ਜਦੋਂ ਇਹ ਵਧੀਆਂ ਸਿੱਧ, ਭਾਈ ਬੜਾ ਕੁਝ ਹੈ ਜਿਹੜਾ ਉਸ ਵੇਲੇ ਨਹੀਂ ਸੀ ਅੱਜ ਆਇਆ, ਸਾਨੂੰ ਉਹਦੇ ਮੁਤਾਬਕ ਚੱਲਣਾ ਚਾਹੀਦਾ ਚਾਹੀਦਾ ਉਸ ਮੁਤਾਬਕ। ਸੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਇਸ ਵਾਰ ਪ੍ਰਕਾਸ਼ ਪੁਰਬ 5 ਜਨਵਰੀ 23 ਨੂੰ ਪੂਰੀ ਦੁਨੀਆ ਵਿੱਚ ਵੈਸੇ ਮਨਾਇਆ ਜਿਹੜਾ ਹੈ ਨਾ 5 ਜਨਵਰੀ ਦਾ ਹੀ ਦੇ 23 ਪੋਹ ਦਾ ਹੀ ਮਨਾਇਆ, ਬਹੁਤੇ ਥਾਵਾਂ ਤੇ 80% ਤੋਂ ਜ਼ਿਆਦਾ ਇਹੀ ਮਨਾਇਆ। ਸੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪਟਨਾ ਸਾਹਿਬ ਦੀ ਧਰਤ ਦੇ ਭਾਗ ਜਾਗੇ ਜਿਹਦੇ ਵਿੱਚ ਅੱਜ ਅੱਲਾ ਦਾ ਨੂਰ ਆਇਆ, ਵੰਡਣ ਲਈ ਗਿਆਨ ਮਨੁੱਖਤਾ ਨੂੰ ਭਗਤੀ ਸ਼ਕਤੀ ਦੇ ਨਾਲ ਭਰਪੂਰ ਆਇਆ, ਜਿਹੜੇ ਡਾਢੇ ਮਜ਼ਲੂਮਾਂ ਤੇ ਜ਼ੁਲਮ ਕਰਦੇ ਕੱਢਣ ਉਹਨਾਂ ਦੇ ਮਨੋਂ ਗਰੂਰ ਆਇਆ, ਸ਼ੀਸ਼ੇ ਵਾਂਗਰਾਂ ਕਰੇਗਾ ਸਾਫ਼ ਉਸ ਨੂੰ ਜਿਹਦੇ ਹਿਰਦੇ ਤੇ ਪਾਪਾਂ ਦਾ ਬੂਰ ਆਇਆ, ਲੱਖ ਲੱਖ ਮੁਬਾਰਕਾਂ ਸੰਗਤਾਂ ਨੂੰ ਹਰ ਗੋਬਿੰਦ ਦੇ ਨੂਰ ਦਾ ਨੂਰ ਆਇਆ ਸਤਿ ਸ੍ਰੀ ਅਕਾਲ ਛੋਟੀ ਜੀ ਉਮਰ ਦੇ ਸੀ ਹੁਣ ਬਚਪਨ ਤੋਂ ਹੀ ਗੁਰਬਾਣੀ ਦੀਆਂ ਗੱਲਾਂ ਘਰ ਚ ਹੁੰਦੀਆਂ ਇੰਟਰਸਟ ਬਹੁਤ ਜ਼ਿਆਦਾ ਹੈ ਇੰਟਰਸਟ ਤੇ ਬੜੀ ਚੀਜ਼ ਡਿਪੈਂਡ ਕਰਦੀ ਚੇਤਾ ਰੱਖਿਓ ਇੱਥੇ ਲੈ ਆਓ ਭਾਵੇਂ ਜਿਹੜੇ ਬੰਦੇ ਦਾ ਇੰਟਰਸਟ ਨਹੀਂ ਨਾ ਉਹ ਸਾਰਾ ਦੀਵਾਨ ਉਹਨੂੰ ਨਾਲ ਦੀ ਨਾਲ ਭੁੱਲ ਜਾਣਾ ਤੇ ਕਈ ਉਹਨੇ ਸਵਾਲ ਖੜੇ ਕਰ ਲੈਣੇ ਨੇ ਮਾਈਂਡ 'ਚ ਕਈ ਬੰਦੇ ਇਦਾਂ ਦੇ ਤੁਹਾਡੇ 'ਚ ਵੀ ਯਾਰ ਇਹ ਕਹਿੰਦੇ ਆ ਏਕੇ ਸੰਤ ਵਾਹਿਗੁਰੂ ਮਾਫ਼ ਕਰਨਾ ਏਕੇ 47 ਕਿੱਥੋਂ ਆ ਗਿਆ ਵਿੱਚ ਸੰਨ 47 ਸੰਨ 47 ਵਿੱਚ ਕੀ ਸੀ ਉਹ ਜਿਹੜਾ ਪਾਰਟੀਸ਼ਨ ਹੋਈ ਬਟਵਾਰਾ ਹੋਇਆ ਜਿਹੜਾ ਵੀ ਇਹ ਕਹਿੰਦੇ ਆ ਉਹਦਾ ਜ਼ਿੰਮੇਵਾਰ ਬੰਦੇ ਹੈ ਰੱਬ ਨਹੀਂ ਬੰਦਿਆਂ ਦਾ ਬਣਾਇਆ ਸਿਸਟਮ ਮੀਂਹ ਦੀ ਗੱਲ ਮੈਂ ਕਰਦਾ ਪਾਪੂਲੇਸ਼ਨ ਦੀ ਕਰਦੇ ਹਾਂ ਕਿੰਨੀਆਂ ਗੱਲਾਂ ਪਿੱਛੇ ਕੀਤੀਆਂ ਕਈ ਤੇ ਸੋਚਦੇ ਆ ਕਈਆਂ ਦਾ ਇੰਟਰਸਟ ਨਹੀਂ ਹੁੰਦਾ ਇਹਨਾਂ ਗੱਲਾਂ 'ਚ ਮੈਂ ਹੁਣ ਆਮ ਕਈ ਵਾਰੀ ਆਪਣੇ ਬੰਦਿਆਂ ਨਾਲ ਗੱਲ ਕਰਦਾ ਹੁੰਦਾ ਮੇਰੇ ਕੋਲ ਜਿਹੜੇ ਆਉਂਦੇ ਬਹਿੰਦੇ ਆ ਜ਼ਿਆਦਾ ਮੈਂ ਪੁੱਛਦਾ ਵੀ ਜਦੋਂ ਆਪਾਂ ਆਹ ਗੱਲ ਕਰਦੇ ਹਾਂ ਕੀ ਐਂ ਘਰੇ ਜਾ ਕੇ ਕਰਦੇ ਹੋ ਤੁਸੀਂ ਕਹਿੰਦੇ ਨਾ ਨਾ ਨਾ ਜਦੋਂ ਤੁਹਾਨੂੰ ਮਿਲਦੇ ਆ ਫਿਰ ਇਹੋ ਜਿਹੀ ਗੱਲ ਚੱਲ ਪੈਂਦੀ ਹੈ ਉਦਾਂ ਨਹੀਂ ਕਰਦੇ ਅਸੀਂ ਸਾਡਾ ਰੋਜ਼ ਨਹੀਂ ਵੀ ਆਹੀ ਗੱਲਾਂ ਕਰੀ ਜਾਂਦੇ ਦਿਨ ਰਾਤ ਵੀ ਇਦਾਂ ਹੀ ਸੋਚੀ ਜਾਈਦਾ ਵੀ ਕਦੇ ਆਹ ਗੱਲ ਕਦੇ ਇਦਾਂ ਕਦੇ ਇਦਾਂ ਕਦੇ ਪਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੇਰਾ ਤੇ ਸੁਭਾਅ ਇਦਾਂ ਦਾ ਹੀ ਵੀ ਮੈਂ ਤੇ ਇਦਾਂ ਹੀ ਕਰਦਾ ਵੀ ਜੇ ਹੁਣ ਮੰਨ ਲਓ ਇੱਥੇ ਗੱਲ ਕਰਦੇ ਹਾਂ ਜੇ ਗੱਡੀ 'ਚ ਬਹਿੰਦੇ ਹਾਂ ਗੱਡੀ 'ਚ ਵੀ ਉਹੀ ਗੱਲਾਂ ਕਰੀਦੀਆਂ ਜੇ ਤੁਰਦਾ ਹੁੰਦਾ ਤਾਂ ਵੀ ਕੋਈ ਨਾ ਕੋਈ ਬੰਦਾ ਇਦਾਂ ਦਾ ਜੇ ਅਗਲਾ ਹਾਂ ਹਾਂ ਕਰੀ ਜਾਵੇ ਜੇ ਤੇ ਸੁਣਾਵੇ ਤੇ ਠੀਕ ਹੈ ਨਹੀਂ ਤਾਂ ਹਾਂ ਹਾਂ ਕਰੀ ਜਾ ਬਸ ਆਪੇ ਕਰੀ ਜਾਈਏ ਜੇ ਰੋਟੀ ਖਾਣ ਲੱਗੀ ਤਾਂ ਵੀ ਕੋਈ ਕਿਸੇ ਨੂੰ ਕੋਲ ਭਾ ਲਈਦਾ ਵੀ ਨਾਲੇ ਗੱਲ ਕਰੋ ਨਾਲੇ ਰੋਟੀ ਖਾ ਲਓ ਯਾਨੀ ਕਿ ਸੁਭਾਅ ਹੈ ਵੀ ਇੰਟਰਸਟ ਹੈ ਉਸ ਚੀਜ਼ ਦਾ ਵੀ ਕਿਵੇਂ ਨਿਯਮ ਕੰਮ ਕਰਦੇ ਹੈ ਆਹ ਕਿਵੇਂ ਚੱਲਦਾ ਐਂ ਕਿਵੇਂ ਹੁੰਦਾ ਐਂ ਕਿਵੇਂ ਹੁੰਦਾ ਹਰ ਵੇਲੇ ਆਪਣੇ ਮਾਈਂਡ ਨੂੰ ਪੜ੍ਹਨਾ ਪੈਣਾ ਮੈਂ ਤੁਹਾਨੂੰ ਬੇਨਤੀ ਕਰਦਾ ਇੰਟਰਸਟ ਬਣਾਓ ਇਹ ਥੋੜ੍ਹਾ ਵੀ ਜੇ 6 ਮਹੀਨੇ ਗੱਲ ਨਹੀਂ ਕੀਤੀ ਤੇ ਕੀਤੀ ਨਹੀਂ 2 ਦਿਨ ਲੰਘ ਗਏ ਨਹੀਂ ਤੂੰ ਇਦਾਂ ਦਾ ਦੋਸਤ ਲੱਭ ਆਪਣਾ ਜਿਹਦੇ ਨਾਲ ਤੂੰ ਕੰਮ ਤੋਂ ਵਾਪਸ ਆ ਰਿਹਾ ਹੋਵੇ ਫੋਨ ਲਾ ਲੈ ਗੱਡੀ 'ਚ ਚੱਲਣ ਦੇ ਸਪੀਕਰ ਤੇ ਲਾ ਲੈ ਆਪਣੀ ਗੱਲ ਵੀ ਕਰਦਾ ਰਿਹਾ ਗੱਡੀ ਵੀ ਚਲਾ ਜੇ ਨਹੀਂ ਗੱਡੀ ਚਲਾਉਣ ਲੱਗੇ ਕਿਤੇ ਠੋਕ ਨਾ ਲਈ ਕਿਸੇ ਪਾਸੇ ਵੀ ਬਾਬਾ ਜੀ ਕਹਿੰਦੇ ਸੰਗਤ ਕਰਿਆ ਕਰੋ ਵੀ ਗੱਡੀ ਕਿਤੇ ਤੂੰ ਇੰਨਾ ਨਿਕੰਮਾ ਡਰਾਈਵਰ ਰਹਿੰਦੇ ਰਹਿਣ ਦੇ ਛੱਡ ਪਰੇ ਜਦੋਂ ਘਰੇ ਆਏਗਾ ਘੰਟਾ ਲਾ ਲਾ ਪਿੰਡ 'ਚ ਕੋਈ ਯਾਰ ਬੇਲੀ ਲੱਭ ਲਾ ਇੱਦਾਂ ਦਾ ਵੀ ਆਹ ਬੰਦਾ ਗੱਲਾਂ ਮੇਰੀਆਂ ਇੱਦਾਂ ਦੀਆਂ ਮੇਰੇ ਬਰਾਬਰ ਕਰਦਾ ਹੈ ਆਪਾਂ ਉਹਦੇ ਨਾਲ ਗੱਲਬਾਤ ਕਰਦੇ ਉਹਨੂੰ ਭਾ ਲਓ ਵੀ ਯਾਰ ਕਿਵੇਂ ਸਿਸਟਮ ਚੱਲਦਾ ਹੈ ਪਰਮਾਤਮਾ ਦਾ ਇਹ ਹੈ ਗੁਰਮੁਖ ਸੌਂ ਕਰ ਦੋਸਤੀ ਲੱਭ ਤੇ ਸਹੀ ਸਤਿਗੁਰ ਸੌਂ ਲਾਏ ਚਿੱਤ ਚਿੱਤ ਜਨਮ ਮਰਨ ਦਾ ਮੂਲ ਕੱਟੀਏ ਤਾਂ ਸੁਖ ਹੋ ਵੀ ਮਿੱਤ ਮਿੱਤਰਾ ਤਾਂ ਸੁਖ ਸੁਖੀ ਹੋਏਗਾ ਇੰਟਰਸਟ ਬਣਾ ਇਹ ਨਹੀਂ ਵੀ ਬਸ ਕਰਤੀ ਕਿਸੇ ਨੇ ਤੇ ਕਰ ਲਈ ਨਹੀਂ ਤੇ ਨਹੀਂ ਹੋ ਸਕਦਾ ਤੁਹਾਡੇ ਘਰ ਵਾਲੀ ਵੀ ਤੁਹਾਡੇ ਨਾਲ ਗੱਲ ਇਦਾਂ ਦੀ ਕਰਨ ਲੱਗ ਜੇ ਉਹਨੂੰ ਹੀ ਵਾਲਾ ਵੀ ਬਹਿ ਆਪਾਂ ਗੱਲ ਕਰੀਏ ਕਿੰਨੀ ਵਾਰੀ ਦਿਨ 'ਚ ਬਹਿਣਾ ਤੁਸੀਂ ਉਹਦੇ ਨਾਲ ਕਰ ਲੈ ਹੋ ਸਕਦਾ ਮਾਂ ਕਰ ਲਵੇ ਹੋ ਸਕਦਾ ਤੇਰਾ ਬਾਪੂ ਇਦਾਂ ਦਾ ਹੋਵੇ ਹੋ ਸਕਦਾ ਤੇਰਾ ਭਰਾ ਹੋਵੇ ਇਦਾਂ ਦਾ ਪਰਿਵਾਰ 'ਚ ਵੀ ਕੋਈ ਹੋ ਸਕਦਾ ਕੋਈ ਪਿੰਡ 'ਚ ਹੋ ਸਕਦਾ ਕੋਈ ਦੋਸਤ ਹੋ ਸਕਦਾ ਅੱਜ ਕੱਲ੍ਹ ਤੇ ਫੋਨ ਲਾ ਕੇ ਕਰੋ ਪਰ ਇੰਟਰਸਟ ਪੈਦਾ ਕਰੋ ਸ਼ੌਂਕ ਪੈਦਾ ਵੀ ਇਹਨੂੰ ਸਟ੍ਰੈਚ ਕਰਨਾ ਹੈ ਇਹਨੂੰ ਵੱਡੇ ਵੱਡੇ ਸਵਾਲ ਦੇਣੇ ਆ ਜਿਨ੍ਹਾਂ ਦੇ ਅਨਸਰ ਲੱਭਣੇ ਚਾਹੀਦੇ ਆ ਜਵਾਬ ਲੱਭਣੇ ਚਾਹੀਦੇ ਆ ਵੱਡੇ ਵੱਡੇ ਸਵਾਲ ਖੜੇ ਕਰੋ ਮਾਈਂਡ ਵਿੱਚ ਇੰਟਰਸਟ ਪੈਦਾ ਕਰੋ ਹੁਣ ਗੋਬਿੰਦ ਰਾਏ ਹੈ ਉਮਰ ਛੋਟੀ ਹੈ ਪਰ ਇੰਟਰਸਟ ਬਹੁਤ ਪਰਿਵਾਰ ਦਾ ਮਾਹੌਲ ਇਦਾਂ ਦਾ ਚਲੋ ਜੀ ਕਹਿੰਦੇ ਛੋਟੀ ਉਮਰ ਵਿੱਚ ਸ਼ਿਵ ਦੱਤ ਪੰਡਿਤ ਹੁਣ ਸਾਡੇ ਤੇ ਬੇੜਾ ਗਰਕ ਉਦੋਂ ਹੁੰਦਾ ਜਦੋਂ ਆਪਣਾ ਇਤਿਹਾਸ ਅਸੀਂ ਆਪ ਹੀ ਵਿਗਾੜਤਾ ਇੰਨਾ ਮਿਲਾਵਟ ਕੀਤੀ ਇਤਿਹਾਸ ਵਿੱਚ ਕਹਿੰਦੇ ਸ਼ਿਵ ਦੱਤ ਪੰਡਿਤ ਰਾਮ ਜੀ ਦਾ ਕਹਿੰਦੇ ਭਗਤ ਸੀ ਤੇ ਸ਼ਿਵ ਦੱਤ ਕਹਿੰਦਾ ਉਹਨੂੰ ਕਿਸੇ ਨੇ ਦੱਸਿਆ ਵੀ ਗੁਰੂ ਗੋਬਿੰਦ ਰਾਏ ਪਟਨੇ ਦੀਆਂ ਗਲੀਆਂ 'ਚ ਖੇਡਦੇ ਹੈ ਤੇ ਸ਼ਿਵ ਦੱਤ ਪੰਡਿਤ ਕਹਿਣ ਲੱਗਾ ਵੀ ਮੈਂ ਤੇ ਤਾਂ ਮੰਨੂ ਜੇ ਮੈਨੂੰ ਰਾਮ ਹੋ ਕੇ ਦਰਸ਼ਨ ਦੇਣਗੇ। ਕਹਿੰਦੇ ਗੋਬਿੰਦ ਰਾਏ ਜੀ ਆਏ, ਉਹ ਕਹਿੰਦੇ ਮੂਰਤੀ ਐ ਲੈ ਕੇ ਬੈਠਾ ਰਹਿੰਦਾ ਸੀ, ਮੱਥੇ ਟੇਕਦਾ ਸੀ, ਲੱਡੂ ਐ ਰੱਖ ਕੇ ਬਹਿ ਗਿਆ। ਤੇਰਾ ਗੁਰੂ ਗੋਬਿੰਦ ਰਾਏ ਜੀ ਨੇ ਐ ਲੱਡੂ ਚੱਕ ਲਿਆ ਆ ਕੇ, ਤੇ ਉਹਦੇ ਮਗਰ ਪੈ ਗਿਆ। ਕਹਿੰਦਾ ਮੈਂ ਤੇ ਰਾਮ ਜੀ ਲਈ ਲੱਡੂ ਰੱਖੇ ਨੇ, ਤੂੰ ਕਿਉਂ ਛੇੜਦਾ? ਕਹਿੰਦੇ ਫਿਰ ਗੋਬਿੰਦ ਰਾਏ ਜੀ ਨੇ ਰਾਮ ਬਣ ਕੇ ਦਰਸ਼ਨ ਦੇ ਦਿੱਤੇ, ਫਿਰ ਉਹਨੇ ਮੱਥਾ ਟੇਕਤਾ, ਗੱਜ ਕੇ ਆਖੋ ਸਤਨਾਮ, ਤੇ ਆਪਣੇ ਵਰਗੇ ਕਹਿੰਦੇ ਵਾਹਿਗੁਰੂ। ਆਪਣਾ ਹੀ ਕਹਿਣਾ, ਸੋਚੀ ਤੇ ਹੈ ਹੀ ਨਹੀਂ ਗੱਲ ਵੀ ਗੋਬਿੰਦ ਰਾਏ ਜੀ ਦੇ ਆਪਣੇ ਦਰਸ਼ਨਾਂ ਵਿੱਚ ਕੋਈ ਤਾਕਤ ਨਹੀਂ ਸੀ। ਉਹ ਕਹਿੰਦੇ ਤੈਨੂੰ ਜੇ ਤੂੰ ਲੱਡੂ ਚੱਕੇਗਾ ਫਿਰ ਤੇ ਮੈਂ ਮਾਰਾਂਗਾ, ਜੇ ਰਾਮ ਜੀ ਦੇ ਰੂਪ ਚ ਆਏਗਾ ਤਾਂ ਮੈਂ ਤੈਨੂੰ ਲੱਡੂ ਖਵਾਉਂਗਾ। ਏਦਾਂ ਹੁੰਦੀ ਹੈ ਕਿ ਏਦਾਂ ਹੋਏਗਾ? ਨਹੀਂ, ਅਸਲ ਵਿੱਚ ਜਦੋਂ ਗੋਬਿੰਦ ਰਾਏ ਜੀ ਨੂੰ ਮਿਲਿਆ, ਦਰਸ਼ਨ ਕੀਤੇ, ਬਚਨ ਸੁਣੇ, ਐਸੇ ਸਵਾਲ ਕੀਤੇ, ਦਿਮਾਗ ਖੁੱਲ ਗਿਆ। ਨਿੱਕੀ ਜੀ ਉਮਰ ਵਿੱਚ ਹੀ ਐਸਾ ਪ੍ਰਭਾਵ ਪਾਇਆ, ਸ਼ਿਵਦੱਤ ਪੰਡਿਤ ਰਾਮ ਜੀ ਦਾ ਚੇਤਾ ਹੀ ਭੁੱਲ ਗਿਆ। ਆਖੋ ਸਤਨਾਮ। ਕਹਿੰਦਾ ਯਾਰ ਕਮਾਲ ਹੋ, ਗੋਬਿੰਦ ਰਾਏ ਜੀ ਦੇ ਦਰਸ਼ਨ ਕਰਕੇ, ਵਿਚਾਰ ਸੁਣ ਕੇ, ਰਾਮ ਦੇ ਦਰਸ਼ਨਾਂ ਦੀ ਉਹਨੂੰ ਇੱਛਾ ਹੀ ਨਹੀਂ ਰਹੀ, ਇੱਛਾ ਹੀ ਮਰ ਗਈ ਵੀ ਮੈਂ ਨਹੀਂ ਦਰਸ਼ਨ ਕਰਨੇ। ਤੇ ਰਾਣੀ ਮੈਣੀ ਨੂੰ ਮਹਾਰਾਜ ਨੇ ਇੰਨਾ ਪਿਆਰ ਦਿੱਤਾ, ਬੱਚਾ ਨਹੀਂ ਸੀ ਉਹਨਾਂ ਦੇ ਘਰ, ਉਹ ਕਹਿੰਦੇ ਆ ਵੀ ਸਾਡੇ ਬੱਚਾ ਹੋਵੇ। ਤੇ ਜਿੱਦਣ ਤੋਂ ਗੋਬਿੰਦ ਰਾਏ ਜੀ ਨੂੰ ਮਿਲੇ, ਉਦੋਂ ਬਾਅਦ ਇੱਛਾ ਹੀ ਮਰ ਗਈ। ਗੋਬਿੰਦ ਰਾਏ ਜੀ ਨੂੰ ਕਹਿੰਦੇ ਪੁੱਤ ਚਾਹੀਦਾ, ਤੇ ਰਾਣੀ ਮੈਣੀ ਨੂੰ ਗੋਬਿੰਦ ਰਾਏ ਜੀ ਨੇ ਆਖਿਆ ਸੀ ਕਿਹੋ ਜਿਹਾ? ਕਹਿੰਦੇ ਤੇਰੇ ਵਰਗਾ, ਤੇ ਇੰਨੇ ਪਿਆਰ ਨਾਲ ਮਾਂ ਇੰਨੇ ਪਿਆਰ ਨਾਲ ਮਿਲੇ। ਕਹਿੰਦੇ ਮੇਰੇ ਵਰਗਾ ਤੇ ਮੈਂ ਹੀ ਹਾਂ, ਫਿਰ ਮੈਨੂੰ ਹੀ ਆਪਣਾ ਪੁੱਤ ਸਮਝ ਲੈ ਬਸ। ਲਓ ਜੀ, ਇੰਨਾ ਪਿਆਰ ਕਰਦੇ ਸੀ, ਜਾਂਦੇ ਸੀ, ਮਿਲਦੇ ਸੀ, ਰਾਣੀ ਮੈਣੀ ਨੂੰ ਮਾਂ ਬਣਨ ਦੀ ਇੱਛਾ ਹੀ ਨਹੀਂ ਰਹੀ। ਕਹਿੰਦੀ ਏਦੇ ਤੋਂ ਵਧੀਆ ਥੋੜ੍ਹਾ ਹੋ, ਜਿੰਨਾ ਪਿਆਰ ਇਹ ਕਰਦਾ ਇੰਨਾ ਤੇ ਮੈਨੂੰ ਮੇਰੇ ਆਪਣੇ ਨੇ ਨਹੀਂ ਕਰਨਾ। ਇੰਨਾ ਪਿਆਰ ਤੇ ਮੈਨੂੰ ਮੇਰੇ ਆਪਣੇ ਨੇ ਨਹੀਂ ਕਰਨਾ ਜਿੰਨਾ ਇਹ ਕਰਦਾ ਹੈ। ਕੱਲ ਇੱਕ ਵੀਡੀਓ ਆਈ, ਇੱਕ ਬੱਚੇ ਨੇ, ਪੁੱਤ ਨੇ ਆਪਣੀ ਮਾਂ ਨੂੰ ਪੌੜੀਆਂ ਤੇ ਚਾੜਿਆ ਤੇ ਛੱਤ ਤੋਂ ਧੱਕਾ ਦੇ ਦਿੱਤਾ। ਛੱਤ ਤੇ ਚਾੜ ਕੇ ਫੜਿਆ, ਨਿਊਜ਼ ਵਿੱਚ ਆਇਆ, ਪੁਲਿਸ ਵਿੱਚ ਮੰਨ ਗਿਆ। ਪੁਲਿਸ ਵਿੱਚ ਜਦੋਂ ਫੜਿਆ ਉਹਨਾਂ ਨੇ, ਉਹ ਕਹਿੰਦੇ ਵੀ ਕੈਮਰਾ ਲੱਗਿਆ ਸੀ, ਆਪਣੀ ਮਾਂ ਨੂੰ ਇਦਾਂ ਫੜ ਕੇ ਨਾ ਉਹਨੂੰ ਦਿਸਦਾ ਨਹੀਂ, ਮੈਨੂੰ ਲੱਗਦਾ ਅੰਨੀ ਹੈ, ਦਿਸਦਾ ਨੇਤਰ ਹੀ ਨਾ ਮਾਂ। ਤੇ ਉਹਨੂੰ ਇਦਾਂ ਫੜ ਕੇ ਲਿਆਇਆ, ਜੁੱਤਾ ਪਵਾਇਆ, ਚੱਪਲ ਪਵਾਈ, ਪੌੜੀਆਂ ਚੜਿਆ ਨਹੀਂ ਜਾਂਦਾ, ਐਂ ਲੈ ਜਾ ਰਿਹਾ। ਉਹ ਛੱਤ ਤੇ ਚਲੇਗੀ, ਚੌਥੀ ਪੰਜਵੀਂ ਮੰਜ਼ਿਲ ਤੇ ਉੱਤੇ ਲਿਜਾ ਕੇ ਧੱਕਾ ਦੇ ਦਿੱਤਾ, ਤੇ ਥੱਲੇ ਪਸੀਨੋ ਪਸੀਨੀ ਹੋਇਆ, ਅੰਦਰ ਵੜ ਗਿਆ ਲੋਕ ਲਾ ਕੇ। ਥੱਲਿਓਂ ਬੰਦੇ ਭੱਜ ਕੇ ਆਏ, ਜਿਨ੍ਹਾਂ ਨੇ ਆ ਕੇ ਦੱਸਿਆ ਤੇਰੀ ਮਾਂ ਥੱਲੇ ਡਿੱਗ ਪਈ, ਸੁੱਟ ਕੇ ਆਪ ਹੀ ਆਇਆ ਉਹ, ਉਹਦੇ ਕੈਮਰੇ 'ਚ ਆ ਗਿਆ, ਫੜਿਆ ਗਿਆ, ਮਾਂ ਆਪਣੀ ਨੂੰ ਧੱਕਾ ਦੇ ਆਇਆ। ਤੇ ਜਿਨ੍ਹਾਂ ਦੇ ਨਹੀਂ ਹੁੰਦੇ ਉਹ ਇਹੋ ਜਿਹਿਆਂ ਨੂੰ ਵੇਖਦੇ ਆ, ਜਦੋਂ ਕੋਈ ਉਹਨੂੰ ਦੂਜਾ ਆ ਕੇ ਪਿਆਰ ਦਿੰਦਾ, ਉਹ ਕਹਿੰਦੇ ਆਪਣਿਆਂ ਤੋਂ ਵੱਧ ਕੇ ਆ ਕਰਦਾ, ਆਪਣੇ ਇੰਨਾ ਕਰ ਲੈਣਗੇ ਜਿੰਨਾ ਇਹ ਕਰਦਾ। ਇੱਥੋਂ ਸਿੱਖਣਾ ਕੀ ਚਾਹੀਦਾ ਵੀ ਬਣੋ ਉਹਦੇ ਜਿਹਦਾ ਕੋਈ ਨਾ ਹੋਵੇ, ਉਹਦੀ ਹੈਲਪ ਕਰੋ, ਉਹਦੇ ਨਾਲ ਖੜ ਜਾਓ। ਜੇ ਇੰਨਾ ਪਿਆਰ ਕਰ ਉਹਨੂੰ, ਜੇ ਕੋਈ ਥੁੜਿਆ ਹੋਵੇ, ਜਿਹੜਾ ਥੁੜਿਆ ਹੋਵੇ ਸੱਚਮੁੱਚ, ਜਿਹਦਾ ਕੋਈ ਜਵਾਨ ਪੁੱਤ ਮਰ ਜੇ, ਇੰਨਾ ਜਾ ਉਹਦੇ, ਇੰਨਾ ਮਿਲ ਵੀ ਬੇਬੇ ਫਿਕਰ ਨਾ ਕਰੋ, ਮੈਨੂੰ ਦੱਸਿਆ ਕਰੋ ਜਿੱਦੇ ਦਵਾਈ ਲਿਆਉਣੀ ਹੁੰਦੀ ਹੈ, ਕੋਈ ਦੁੱਖ ਹੋਵੇ ਮੈਨੂੰ ਫੋਨ ਕਰਿਓ, ਮੈਨੂੰ ਦੱਸਿਓ ਜਿੱਦੇ ਕੋਈ ਪ੍ਰੋਬਲਮ ਪਈ, ਮੈਨੂੰ ਦੱਸਿਓ। ਇੱਦਾਂ ਦੇ ਬਣਨਾ ਚਾਹੀਦਾ ਸੀ ਕਿ ਚੇਤਾ ਹੀ ਭੁੱਲ ਜਾਂਦਾ। ਮੈਂ ਤੁਹਾਨੂੰ ਅੱਗੇ ਵੀ ਸੁਣਾਇਆ ਸੀ ਨਾ, ਇੱਥੇ ਸਾਡੇ ਇੱਕ ਅਮਰੀਕਾ ਤੋਂ ਆਇਆ ਸੀ ਸਿੰਘ, ਇੱਥੇ ਬੇਬੇ ਆਈ ਹੋਣੀ ਹੈ, ਮਾਤਾ ਇੱਥੇ ਵਿੱਚ ਹੀ ਸੰਗਤ ਤੇ ਬੈਠੀ ਹੋਈ, ਉਹ ਇੱਥੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਨਾ ਉਹਨੂੰ ਕਹਿੰਦੀ ਪਟਿਆਲੇ ਤੱਕ ਪੁੱਤ ਮੈਨੂੰ ਨਾਲ ਬਾ ਕੇ ਲੈ ਗਿਆ, ਉਹ ਪਟਿਆਲੇ ਤੱਕ ਨਾਲ ਬਾ ਕੇ ਲੈ ਗਿਆ। ਰਾਹ ਵਿੱਚ ਗੱਡੀ 'ਚ ਜਾਂਦਿਆਂ ਜਾਂਦਿਆਂ ਗੱਲ ਚੱਲ ਪਈ, ਕਹਿੰਦੀ ਬੇਬੇ ਵੀ ਤੂੰ ਹੈ ਕਿੱਥੇ ਦੀ? ਕਹਿੰਦੇ ਲੁਧਿਆਣੇ ਕੋਲੋਂ ਆਉਂਦੇ ਹਾਂ ਪੁੱਤ। ਅਸੀਂ ਲੁਧਿਆਣੇ ਕੋਲੋਂ ਆਉਂਦੇ ਆ ਤੇ ਇੱਥੇ ਕਹਿੰਦੇ ਕਿਵੇਂ ਕਹਿੰਦੇ ਮਨ ਟਿਕਦਾ ਨਹੀਂ ਸੀ ਮੇਰਾ ਪੁੱਤਰ ਅਮਰੀਕਾ ਗਿਆ ਕਈ ਸਾਲਾਂ ਦਾ ਉਹਨੇ ਫੋਨ ਹੀ ਨਹੀਂ ਕੀਤਾ ਕਰ ਚੇਤਾ ਹੀ ਭੁਲਾਤਾ ਮਾਂ ਦਾ ਕਹਿੰਦੇ ਮੈਨੂੰ ਕਦੇ ਫੋਨ ਨਹੀਂ ਕਰਦਾ ਮੈਂ ਤੇ ਦੁਖੀ ਰਹਿੰਦੀ ਹਾਂ ਕਿੰਨੇ ਸਾਲ ਹੋ ਗਏ ਪਰੇਸ਼ਾਨ ਇੱਥੇ ਆ ਕੇ ਸੰਗਤ ਵਿੱਚ ਮਨ ਮਾੜਾ ਮੋਟਾ ਟਿਕ ਜਾਂਦਾ ਹੈ ਉਹ ਕਹਿੰਦਾ ਲੈ ਬੇਬੇ ਮੇਰਾ ਨੰਬਰ ਲੈ ਲੈ ਫੋਨ ਮੈਂ ਵੀ ਚੱਲ ਮੈਨੂੰ ਇੱਕ ਦੂਜੇ ਨੂੰ ਨੰਬਰ ਮਾੜਾ ਜਿਹਾ ਇਦਾਂ ਹੀ ਦੇ ਦਿੱਤਾ ਬਸ ਫਿਰ ਉਹ ਨੰਬਰ ਕਾਹਦਾ ਲਿਆ ਉਹਨੇ ਘਰੇ ਜਾ ਕੇ ਫਿਰ ਫੋਨ ਕਰਤਾ ਬੇਬੇ ਪਹੁੰਚ ਗਈ ਉਹ ਕਹਿੰਦੀ ਮੈਨੂੰ ਪੁੱਛ ਲਿਆ ਵੀ ਪਹੁੰਚ ਗਈ ਉਹ ਕਹਿੰਦੇ ਹਾਂ ਭਾਈ ਪੁੱਤ ਪਹੁੰਚ ਗਈ ਫਿਰ ਦੁਬਾਰਾ ਐਤਵਾਰ ਪ੍ਰੋਗਰਾਮ ਸੀ ਫਿਰ ਮਿਲ ਪਏ ਫਿਰ ਉਹ ਕਹਿੰਦਾ ਬੇਬੇ ਠੀਕ ਹੈ ਠੀਕ ਹੈ ਉਹ ਇੰਨਾ ਪ੍ਰੇਮ ਉਹਨਾਂ ਦਾ ਪੈ ਗਿਆ ਉਹ ਬੇਬੇ ਨੂੰ ਆਪਣਾ ਪੋਤੀ ਭੁੱਲ ਗਿਆ ਉਹ ਉਹਨੂੰ ਰੋਜ਼ ਫੋਨ ਕਰਦਾ ਹੈ ਉਹ ਉਹਨੂੰ ਕਰਦਾ ਹੈ ਉਹ ਹੈ ਆਪਣਾ ਨਹੀਂ ਸੀ ਪਰ ਕਹਿੰਦੀ ਮੈਨੂੰ ਤਾਂ ਸੱਚੀ ਇੱਥੋਂ ਪੁੱਤਰ ਮਿਲ ਗਿਆ ਵੀ ਇੰਨਾ ਮੈਨੂੰ ਪਿਆਰ ਕਰਦਾ ਮੇਰਾ ਉਹ ਕਹਿੰਦਾ ਮੈਨੂੰ 5 ਮਿੰਟ ਨਾਲ ਫੋਨ ਕਰਨ ਨਾਲ ਕੀ ਫਰਕ ਪੈਂਦਾ ਜੇ ਮੈਂ 5 ਮਿੰਟ ਫੋਨ ਕਰਦਾ ਤੇ ਮੈਨੂੰ ਕੀ ਫਰਕ ਪੈਂਦਾ ਉਹਨੂੰ ਇੰਨਾ ਚਾਅ ਹੈ ਕਿ ਮੈਨੂੰ ਮੇਰੇ ਪੁੱਤ ਦਾ ਫੋਨ ਆ ਗਿਆ ਮੇਰਾ ਗਵਾਚਿਆ ਪੁੱਤ ਮਿਲ ਗਿਆ ਮੈਨੂੰ ਕਹਿੰਦੀ ਜਿਉਣ ਦਾ ਸਵਾਦ ਆ ਗਿਆ ਮਕਸਦ ਮਿਲ ਗਿਆ ਵੀ ਮੇਰਾ ਵੀ ਕੋਈ ਦੁਨੀਆ 'ਚ ਹੈ ਮੇਰਾ ਵੀ ਕੋਈ ਹਾਲ ਚਾਲ ਪੁੱਛਦਾ ਮੇਰਾ ਵੀ ਕੋਈ ਫਿਕਰ ਕਰਦਾ ਕਹਿੰਦੇ ਮੈਨੂੰ ਮੈਨੂੰ ਮੈਨੂੰ ਸ਼ੁਕਰ ਹੈ ਮੈਨੂੰ ਪੁੱਤ ਮਿਲ ਗਿਆ ਐਦਾਂ ਦੇ ਵੀ ਹੁੰਦੇ ਆ ਭਾਈ ਕਈ ਉਹ ਬੇਬੇ ਅਸੀਂ ਉਹਦੇ ਮੁੰਡਾ ਹੋਇਆ ਜਦੋਂ ਪਿੱਛੇ ਜੇ ਅਮਰੀਕਾ ਮੈਂ ਇੱਥੋਂ ਚੱਲਿਆ ਸੀ ਇੰਨਾ ਬੈਗ ਸਮਾਨ ਦਾ ਭਰ ਕੇ ਲਿਆਈ ਕਹਿੰਦੀ ਮੇਰੇ ਪੋਤੇ ਨੂੰ ਆ ਸਗਲੇ ਦੇ ਕੇ ਆਏ ਉਹਦੇ ਹੱਥਾਂ 'ਚ ਪਾਉਣ ਵਾਲੇ ਉਹ ਸੋਨੇ ਦੇ ਕੜੇ ਬਣਵਾਈ ਫਿਰੇ ਆ ਮੇਰੇ ਬੱਚੇ ਨੂੰ ਕੱਪੜੇ ਲੈ ਕੇ ਜਾਓ ਮੇਰੇ ਪੋਤੇ ਵਾਸਤੇ ਉਹ ਇਦਾਂ ਇੰਨਾ ਇੰਨਾ ਇੰਨੀਆਂ ਰੀਝਾਂ ਉਹ ਪੂਰੀਆਂ ਕਰਦੀ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਰਾਣੀ ਮੈਣੀ ਨੂੰ ਪਿਆਰ ਹੀ ਇੰਨਾ ਕੀਤਾ ਕਹਿੰਦੀ ਮੈਨੂੰ ਹੁਣ ਮੈਂ ਮਾਂ ਬਣਨਾ ਮੇਰਾ ਪੁੱਤ ਤੇਰੇ ਤੋਂ ਵੱਧ ਪਿਆਰ ਥੋੜਾ ਕਰੂ ਇਹ ਵੱਧ ਪਿਆਰ ਥੋੜਾ ਕਰੂ ਮੈਨੂੰ ਤੇਰੇ ਨਾਲੋਂ ਜ਼ਿਆਦਾ ਥੋੜਾ ਕਰ ਲੈਣਾ ਕਿਸੇ ਨੇ ਤਾਂ ਕਰਕੇ ਭਾਈ ਮੈਂ ਬੇਨਤੀ ਇਹ ਕਰਦਾ ਵੀ ਕਿਸੇ ਵਾਸਤੇ ਵੀ ਕੁਛ ਕਰਨਾ ਸਿੱਖ ਲਈਏ ਆਪਣੇ ਲਈ ਤੇ ਸਾਰੇ ਹੀ ਕਰਦੇ ਆ ਆਪਣੇ ਲਈ ਤੇ ਸਾਰੇ ਹੀ ਜਿਉਂਦੇ ਆ ਆਪਣੇ ਆਪਣੇ ਬਾਰੇ ਤੇ ਸਾਰੇ ਹੀ ਸੋਚਦੇ ਆ ਸਵਾਰਥੀ ਤੇ ਇੱਥੇ ਲੱਖਾਂ ਹੀ ਫਿਰਦੇ ਆ ਕਿਸੇ ਬਾਰੇ ਵੀ ਸੋਚੀਏ ਆਪਾਂ ਆ ਸਾਰੇ ਦਾ ਸਾਰਾ ਸਿਸਟਮ ਠੀਕ ਕਰਨ ਵਾਸਤੇ ਸੋਚੀਏ ਇਹ ਤੇ ਗੁਰੂ ਸਾਹਿਬ ਦਾ ਸੁਭਾਅ ਸੀ ਉਹਨਾਂ ਦੇ ਸੁਭਾਅ ਨਹੀਂ ਵੱਡਾ ਹੋ ਕੇ ਉਹਦੇ ਤੇ ਰਾਣੀ ਮੈਣੀ ਲਈ ਟਾਈਮ ਕੱਢਦੇ ਹੋਣਗੇ ਨਿੱਕੀ ਜੀ ਉਮਰ ਸੀ ਉਹਦੇ ਤੇ ਟਾਈਮ ਕੱਢਦੇ ਸੀ ਫਿਰ ਉਹੀ ਸੁਭਾਅ ਵੱਡਾ ਹੋ ਗਿਆ ਪੌਣੇ 9 ਸਾਲ ਦੀ ਉਮਰ 'ਚ ਪਿਤਾ ਦੇ ਦਿੱਤਾ ਅੱਜ ਲੋਕਾਂ ਵਾਸਤੇ ਹੋਰ ਸੁਭਾਅ ਵੱਡਾ ਹੋ ਗਿਆ ਆਨੰਦਪੁਰ ਛੱਡਤਾ ਕਹਿੰਦੇ ਆਹ ਚੱਕੋ ਹੋਰ ਸੁਭਾਅ ਵੱਡਾ ਹੋ ਗਿਆ ਆਹ ਮੇਰੇ ਵੱਡੇ ਸਾਹਿਬਜ਼ਾਦੇ ਚੱਕੋ ਆਹ ਮੇਰੇ ਛੋਟੇ ਚੱਕੋ ਆਹ ਮੇਰੀ ਮਾਂ ਸਾਰਾ ਕੁਝ ਦੇਈ ਗਏ ਤਾਂ ਹੀ ਤੇ ਦਾਤੇ ਨੇ ਆਖੋ ਸਤਨਾਮ ਤਾਂ ਹੀ ਤੇ ਦਾਤੇ ਨੇ ਉਹ ਰੱਬ ਵਰਗੇ ਤਾਂ ਨੇ ਰੱਬ ਵੀ ਦਿੰਦਾ ਉਹ ਵੀ ਦੇਈ ਜਾਂਦੇ ਰੱਬ ਵਰਗੇ ਤਾਂ ਲੱਗਦੇ ਆ ਗੁਰੂ ਗੋਬਿੰਦ ਸਿੰਘ ਵੀ ਯਾਰ ਉਹ ਦੇਈ ਜਾਂਦੇ ਆ ਸਾਰਾ ਕੁਝ ਦੇ ਦਿੱਤਾ ਕੋਈ ਚੀਜ਼ ਨਹੀਂ ਜਿਹੜੀ ਉਹਨਾਂ ਨੇ ਲੁਕੋ ਕੇ ਰੱਖੀ ਹੋਵੇ ਕੋਈ ਚੀਜ਼ ਨਹੀਂ ਜਿਹੜੀ ਬਚਾਈ ਹੋਵੇ ਆਪਣੇ ਵਰਗੇ ਸਵਾਰਥੀ ਥੋੜਾ ਆ ਆਪਣੇ ਵਰਗਾ ਸੁਭਾਅ ਥੋੜਾ ਉਹਨਾਂ ਦਾ ਤਾਂ ਕਰਕੇ ਭਾਈ ਜੇ ਧਰਮ ਕਮਾਉਣਾ ਚਾਹੁੰਦੇ ਆ ਤੇ ਲੈਣਾ ਨਹੀਂ ਦੇਣਾ ਸਿੱਖੀਏ ਪਿਆਰ ਵੰਡੀਏ ਸਮੇਂ ਤੋਂ ਸਮਾਂ ਕੱਢ ਲਿਆ ਕਰੀਏ ਜਿਹਨੂੰ ਅਕਲ ਨਹੀਂ ਉਹਨੂੰ ਅਕਲ ਵੰਡੀਏ ਜਿੰਨੀ ਕੁ ਸਮਝ ਸਾਨੂੰ ਹੈ ਅੱਗੇ ਵੰਡੀਏ ਇਹ ਇਹ ਇਹ ਬੌਧਿਕ ਵਿਕਾਸ ਸਾਡੇ ਸਮਾਜ ਦਾ ਹੋਵੇ ਜਦੋਂ ਆਪਾਂ ਇਦਾਂ ਦੇ ਬਣਾਂਗੇ ਵੇਖਿਓ ਦੇਣ ਵਾਲੇ ਤੇ ਜੇ ਸਾਡਾ ਬੱਚਾ ਕੋਈ MLA ਬਣੂ ਉਹ ਇਕੱਠਾ ਕਰੂ ਕਿ ਦੇਊ ਫਿਰ ਬੋਲੋ ਦੇਊਗਾ ਨਾ ਤੇ ਜੇ ਮੰਤਰੀ ਬਣ ਗਿਆ ਫਿਰ ਦੇਊ ਕਿ ਇਕੱਠਾ ਕਰੂ ਦੇਊ ਤੇ ਜੇ ਮੁੱਖ ਮੰਤਰੀ ਬਣ ਗਿਆ ਫਿਰ ਦੇਊ ਤੇ ਜੇ ਪ੍ਰਧਾਨ ਮੰਤਰੀ ਬਣ ਜੇ ਇਦਾਂ ਦਾ ਬੰਦਾ ਦੇਊਗਾ ਹੀ ਇਹੋ ਜੇ ਅੱਗੇ ਲੱਗਣਗੇ ਜਦੋਂ ਇਦਾਂ ਦੇ ਸਮਾਜ ਦੇ ਬੱਚੇ ਜਦੋਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਨਗੇ ਤਾਂ ਗੱਲ ਬਣੇਗੀ ਕੁਝ ਦੇਣ ਵਾਲੇ ਆਉਣ ਨਾ ਆਪਾਂ ਸਾਰੇ ਇਕੱਠਾ ਕਰਨ ਵਾਲਿਆਂ ਚਾਹੁੰਦੇ ਹਾਂ ਤਾਂ ਕਰਕੇ ਕੋਸ਼ਿਸ਼ ਕਰੀਏ ਆਪਣੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਹਿੱਸਾ ਪਾਈਏ ਇਹਦੇ ਵਿੱਚ ਆਪਣਾ ਯੋਗਦਾਨ ਪਾਈਏ ਭਾਈ ਇਹਦੇ ਵਿੱਚ ਆਪਣਾ ਹਿੱਸਾ ਪਾਈਏ ਇਕੱਠਾ ਕਰਨ ਵਾਲੀ ਤੇ ਬਥੇਰੀ ਦੁਨੀਆ ਤੁਰੀ ਫਿਰਦੀ ਹੈ ਲੋੜ ਹੈ ਹਿੱਸਾ ਪਾਉਣ ਦੀ ਆਪਣਾ ਯੋਗਦਾਨ ਪਾਉਣ ਦੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਫਿਰ ਜਿਹੜੇ ਜਿਹੜੇ ਕਾਰਨਾਮੇ ਕੀਤੇ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀਆਂ ਜਿਹੜੀਆਂ ਸਿਫਤਾਂ ਹੈ ਉਹ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਜੋ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਰ ਵਿਖਾਇਆ 42 ਸਾਲ ਦੀ ਉਮਰ ਪੂਰੀ ਨਹੀਂ ਸੀ ਹੋਈ ਜਦੋਂ ਸੱਚਖੰਡ ਗਏ ਹੈ ਪਰ ਇੰਨੇ ਕੁ ਸਮੇਂ ਦੇ ਵਿੱਚ ਉਹਨਾਂ ਨੇ ਜੋ ਕੀਤਾ ਬਹੁਤ ਵੱਖਰਾ ਕੀਤਾ ਸਰੀਰ ਸਾਡੇ ਵਰਗਾ ਹੀ ਸੀ ਸਾਡੇ ਵਰਗੇ ਜਦੋਂ ਕਹਿੰਦੇ ਗੁਰੂ ਸਾਹਿਬ ਵੀ ਸਾਡੇ ਵਰਗੇ ਸੀ ਇਹਦਾ ਮਤਲਬ ਇਹ ਨਹੀਂ ਵੀ ਸਾਡੇ ਵਰਗੇ ਮਾੜੇ ਕੰਮ ਕਰਦੇ ਸੀ ਉਹ ਸਾਡੇ ਵਰਗੇ ਸੋਚਦੇ ਸੀ ਨਹੀਂ ਸਰੀਰ ਸਾਡੇ ਵਰਗਾ ਸੀ ਪਰ ਸੋਚ ਬੜੀ ਉੱਚੀ ਸੀ ਸੋਚ ਬੜੀ ਕਮਾਲ ਦੀ ਸੀ ਅੰਦਰੋਂ ਬਹੁਤ ਵੱਖਰੇ ਸੀ ਸੋ ਤਾਂ ਕਰਕੇ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਅਕਾਲ ਪੁਰਖ ਦੀ ਜਾਹਰਾ ਮੂਰਤ ਗੁਰ ਗੋਬਿੰਦ ਕਹਾਇਆ ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ ਤਾਈਓ ਕਲਗੀਆਂ ਵਾਲਿਆ ਤੈਨੂੰ ਸਭ ਨੇ ਸੀਸ ਦਿਵਾਇਆ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਬਈ ਜ਼ਿੰਦਗੀ ਵਿੱਚ ਕੁਝ ਕਰਨਾ ਸਿੱਖੀਏ ਇਕੱਠਾ ਕਰਨਾ ਛੱਡੋ ਆਪਣੇ ਆਪ ਨੂੰ ਅੱਗੇ ਲੈ ਕੇ ਆਓ ਕਦਰ ਵੀ ਉਹਨਾਂ ਦੀ ਕਰੀਏ ਜਿਹੜੇ ਬੰਦੇ ਯੋਗ ਹੈ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਮਿਹਰ ਕਰਨ ਕੱਲ੍ਹ ਤੋਂ ਛਾਜਲੀ ਪਿੰਡ ਵਿੱਚ ਦੀਵਾਨ ਸ਼ੁਰੂ ਹੋਣੇ ਆ ਸੁਨਾਮ ਦੇ ਇਲਾਕੇ ਵਿੱਚ ਜਿਨ੍ਹਾਂ ਕੋਲ ਸਮਾਂ ਹੋਵੇ ਉੱਥੇ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ ਆਪ ਸੰਗਤਾਂ ਨੇ ਦੂਰੋਂ ਨੇੜਿਓਂ ਚੱਲ ਕੇ ਹਾਜ਼ਰੀ ਭਰੀ ਹੈ ਸਾਰਿਆਂ ਦਾ ਧੰਨਵਾਦ ਹੈ ਪਹਿਲੀ ਬੇਨਤੀ ਤੇ ਇਹ ਹੈ ਵੀ ਅਜੇ ਪੌਣੇ ਕੁ ਚਾਰ ਹੀ ਹੋਏ ਆ ਗੁਰੂ ਜੀ ਜਾਣਗੇ 20 ਮਿੰਟ ਪਏ ਅਜੇ ਚਾਰ ਵੱਜਣ 'ਚ ਸਾਢੇ ਤਿੰਨ ਤੋਂ ਥੋੜ੍ਹਾ ਜਿਹਾ ਟਾਈਮ ਉੱਚਾ ਹੋਇਆ ਗੁਰੂ ਸਾਹਿਬ ਜਾਣਗੇ ਫਿਰ ਚੱਲਾਂਗੇ ਕਾਲ ਨਾ ਕਰਿਓ ਬਿਲਕੁਲ ਕਾਲ ਨਾ ਕਰਿਓ ਵੀ ਵੈਸੇ ਵੀ ਸਮਾਪਤੀ ਚਾਰ ਸਾਢੇ ਚਾਰ ਵੀ ਹੁੰਦੀ ਤੇ ਫਿਰ ਵੀ ਤੇ ਬਹਿਣਾ ਹੀ ਸੀ ਹੁਣ ਕਾਲ ਨਾ ਕਰਿਓ ਗੁਰੂ ਜੀ ਜਾਣਗੇ ਫਿਰ ਆਪਾਂ ਸਾਰੇ ਚੱਲ ਪਾਵਾਂਗੇ ਦੂਜੀ ਬੇਨਤੀ ਹੈ ਅਗਲਾ ਜਿਹੜਾ ਮਹੀਨੇ ਦਾ ਸ਼ਨੀਵਾਰ ਹੈ ਕਿੰਨੀ ਤਰੀਕ ਦਾ ਆਉਣਾ ਐਤਵਾਰ ਐਤਵਾਰ 4 ਫਰਵਰੀ ਦਾ ਆਉਣਾ ਐਤਵਾਰ ਦਾ ਦੀਵਾਨ ਤੇ ਆਪਾਂ ਦਿਨ ਦੇ ਹੀ ਲਾਵਾਂਗੇ ਫਰਵਰੀ ਚ ਮਾਰਚ ਤੋਂ ਫਿਰ ਸ਼ਨੀਵਾਰ ਦਾ ਦੀਵਾਨ ਰਾਤ ਦਾ ਲੱਗਿਆ ਕਰੇਗਾ ਦਿਨ ਦੇ ਦੀਵਾਨ ਫਿਰ ਸਮਾਪਤ ਕਰ ਦਿਆਂਗੇ ਤੇ ਰਾਤ ਦਾ ਪ੍ਰੋਗਰਾਮ ਹੈ ਜਿਹੜਾ ਉਹ ਫਿਰ ਸ਼ੁਰੂ ਹੋ ਜਾਏਗਾ ਆਪਣੇ ਨੇੜੇ ਭਾਦਸੋਂ ਪਿੰਡ ਪੈਂਦਾ ਹੈ ਭਾਦਸੋਂ ਅਮਲੋਹ ਨੂੰ ਜਾਂਦੇ ਹਾਂ ਜਦੋਂ 11 12 13 ਜਨਵਰੀ ਦੇ ਦਿਨ ਦੇ ਦੀਵਾਨ ਨੇ ਉੱਥੇ ਆ ਹੁਣ 8 9 10 ਦੇ ਛਾਜਲੀ 11 12 13 ਦੇ ਭਾਦਸੋਂ ਪਿੰਡ ਹਾਂਜੀ ਉੱਥੇ ਪਹੁੰਚ ਕੇ ਵੀ ਲਾਹਾ ਲਿਓ ਤੇ ਜਿੱਥੇ ਜਿੱਥੇ ਨੇੜੇ ਤੇੜੇ ਪ੍ਰੋਗਰਾਮ ਹੋਵੇ ਬਾਕੀ ਸੰਗਤ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਨਾਲ ਸਹਿਯੋਗ ਦਿਓ ਸਹਿਯੋਗ ਦੇਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਮਾਇਆ ਨਾਲ ਹੀ ਹਿੱਸਾ ਪਾਈਏ ਕਿਵੇਂ ਵੀ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਸਾਰੇ ਭੈਣ ਭਰਾ ਆਪਣਾ ਯੋਗਦਾਨ ਪਾਈਏ ਨੈੱਟ ਦੇ ਉੱਤੇ ਕਈ ਵਾਰੀ ਜਿਹੜੀਆਂ ਸਟੇਟਮੈਂਟਾਂ ਕਈ ਆਪਣੇ ਕੋਲੋਂ ਨਾ ਦਿਓ ਮੇਰੇ ਬਿਹਾਵ ਤੇ ਕੋਈ ਸਟੇਟਮੈਂਟ ਨਾ ਦੇਵੇ ਕਈ ਬੰਦੇ ਮੇਰੇ ਬਿਹਾਵ ਤੇ ਸਟੇਟਮੈਂਟ ਦਿੰਦੇ ਆ ਉਹਦਾ ਫਿਰ ਫਲ ਮੈਨੂੰ ਭੁਗਤਣਾ ਪੈਂਦਾ ਉਨੀ ਗੱਲ ਜਿੰਨੀ ਇੱਥੋਂ ਕਹੀ ਜਾਂਦੀ ਹੈ ਉਹਨੂੰ ਅੱਗੇ ਕਹੋ ਕਿਉਂਕਿ ਜਿਹੜੀਆਂ ਸਟੇਟਮੈਂਟਾਂ ਮੈਂ ਦਿੰਦਾ ਉਹਦਾ ਮੈਂ ਜ਼ਿੰਮੇਵਾਰ ਹਾਂ ਇਹਦੇ ਨਾਲ ਸਬਰ ਦਾ ਨਹੀਂ ਕੁਛ ਕਈ ਗੱਲਾਂ ਦੇ ਵਿੱਚ ਫਿਰ ਨੁਕਸਾਨ ਹੋ ਜਾਂਦਾ ਜਿਹੜੇ ਸਵਾਲ ਸਾਡੇ ਤੇ ਉੱਠਦੇ ਆ ਉਹਦਾ ਜਵਾਬ ਫਿਰ ਆਪੇ ਆਪਾਂ ਦੇਵਾਂਗੇ ਜੇ ਹੁਣ ਜੇ ਕੋਈ ਸਵਾਲ ਕਰੇ ਉਹਦਾ ਜਵਾਬ ਜੇ ਤੁਸੀਂ ਦੇਣ ਬਹਿ ਜਾਣਾ ਹੈ ਫਿਰ ਉਨੀ ਜੇ ਨਾ ਗੱਲ ਦਾ ਪਤਾ ਹੋਇਆ ਫਿਰ ਅੱਧੀ ਅਧੂਰੀ ਗੱਲ ਹੋ ਜਾਂਦੀ ਉਹਦਾ ਫਾਇਦਾ ਘੱਟ ਹੋਣਾ ਹੈ ਨੁਕਸਾਨ ਕਈ ਵਾਰੀ ਜ਼ਿਆਦਾ ਹੋ ਜਾਂਦਾ ਹਾਂਜੀ ਕਕਰਾਲਾ ਭਾਈ ਕਾ ਵੀ 25 26 27 ਦੇ ਜਨਵਰੀ ਦੇ ਕਕਰਾਲਾ ਭਾਈ ਕਾ ਸਮਾਣੇ ਦੇ ਨਾਲ ਹੀ ਹੈ ਉੱਥੇ ਵੀ ਦੀਵਾਨ ਨੇ ਮੈਂ ਜਿਹੜੀ ਗੱਲ ਕਰਦਾ ਸੀ ਵੀ ਉਹਦੇ ਨਾਲ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੋ ਜਾਂਦਾ ਹੁਣ ਇੱਕ ਬੀਬੀ ਆਈ ਉਹ ਕਹਿੰਦੀ ਕਹਿੰਦੀ ਮੈਂ ਤੇ ਜੀ ਸੇਵਾ ਕਰਨੀ ਹੈ ਕਹਿੰਦੇ ਕਾਹਦੀ ਕਹਿੰਦੇ ਦੁੱਧ ਦੀ ਬਾਲਟੀ ਗੁਰਦੁਆਰੇ ਦੇ ਕੇ ਜਾਣੀ ਤੇ ਕਹਿੰਦੇ ਬੀਬੀ ਦੇ ਜਾ ਤੂੰ ਤੇ ਸੇਵਾਦਾਰ ਨਹੀਂ ਵਧੀਆ ਕਰ ਜਾ ਸੇਵਾ ਉਹ ਦੁੱਧ ਤੇ ਲੈ ਆਈ ਬਾਲਟੀ ਭਰ ਕੇ ਪਰ ਪਾ ਗਈ ਗੋਲਕ ਚ ਕਹਿੰਦੀ ਸੇਵਾ ਕਰਨੀ ਬਾਲਟੀ ਤੇ ਦੁੱਧ ਦੀ ਲੈ ਆਈ ਭਰ ਕੇ ਗੋਲਕ ਚ ਪਾ ਗਈ। ਕਹਿੰਦੇ ਸੇਵਾ ਹੀ ਕਰਨੀ ਹੈ, ਲੈ ਕਰ ਲਓ ਸੇਵਾ। ਸੋ ਇਸ ਕਰਕੇ ਉਹਦਾ ਫਾਇਦਾ ਹੋਇਆ ਕਿ ਨੁਕਸਾਨ ਕਰ ਗਈ ਉਹ, ਲੈ ਏਦੋਂ ਵੱਡਾ ਨੁਕਸਾਨ, ਸਾਰੇ ਨੋਟ ਖਰਾਬ ਕਰਤੇ ਉਹਨੇ, ਏਦੋਂ ਵੱਡਾ ਨੁਕਸਾਨ ਹੋਰ ਕੀ। ਸੋ ਇਸ ਕਰਕੇ ਕਈ ਬੰਦੇ ਫਾਇਦਾ ਕਰਦੇ ਕਰਦੇ ਨੁਕਸਾਨ ਕਰ ਕਰਦੇ ਕਰਦੇ ਤੇ ਪਿਆਰ ਹੀ ਹੈ, ਕਰਦੇ ਤੇ ਪਿਆਰ ਹੀ ਹੈ, ਪਰ ਯੋਗਦਾਨ ਉਹ ਗਲਤ ਕਰ ਜਾਂਦੇ ਕਈ ਵਾਰੀ। ਤਾਂ ਕਰਕੇ ਮੇਰੇ ਬਿਹਾਵ ਤੇ ਕੋਈ ਸਟੇਟਮੈਂਟ ਨਾ ਦਿਆ ਕਰੋ, ਸਾਡਾ ਕੋਈ ਬੰਦਾ ਨਹੀਂ ਬੋਲਦਾ। ਇੰਨੇ ਪ੍ਰਚਾਰਕ ਨੇ ਸਾਡੇ ਪਰਮੇਸ਼ਰ ਦੁਆਰ ਵੱਲੋਂ, ਕੋਈ ਬੰਦਾ ਕੋਈ ਸਟੇਟਮੈਂਟ ਨਹੀਂ ਦਿੰਦਾ। ਜਿਹੜੀ ਗੱਲ ਕਹੀ ਜਾਂਦੀ ਹੈ ਸਟੇਜ ਤੇ ਕਹੀ ਜਾਂਦੀ ਹੈ, ਜਿਹੜੀਆਂ ਗੱਲਾਂ ਮੈਂ ਕੀਤੀਆਂ ਉਹਦਾ ਮੈਂ ਜ਼ਿੰਮੇਵਾਰ ਹੁੰਦਾ। ਮੈਨੂੰ ਪਤਾ ਹੁੰਦਾ ਵੀ ਆਹ ਗੱਲ ਕਰਨੀ, ਜਿੰਨੀ ਕੁ ਕਰਨੀ ਉਨੀ ਕੁ ਕਰੀ ਦੀ, ਬਾਕੀ ਅੱਗੇ ਅੱਗੇ ਵੱਧਦੇ ਹਾਂ ਆਪਾਂ, ਕੋਸ਼ਿਸ਼ ਕਰਦੇ ਹਾਂ। ਦੋ ਚਾਰ ਸਾਲਾਂ ਦੇ ਵਿੱਚ ਵਿੱਚ, ਦੋ ਸਾਲ ਲੱਗ ਜਾਣ, ਢਾਈ ਸਾਲ ਲੱਗ ਜਾਣ, ਤਿੰਨ ਲੱਗ ਜਾਣ, ਜਿੱਥੇ ਕੁ ਤੱਕ ਸਾਡਾ ਦਿਮਾਗ ਸਟ੍ਰੈਚ ਹੁੰਦਾ ਇਹਨੂੰ ਸਟ੍ਰੈਚ ਕਰੀਏ। ਕਈ ਨੁਕਤੇ ਨੇ ਜਿਹੜੇ ਸਮਝਣੇ ਚਾਹੀਦੇ ਆ, ਸਾਨੂੰ ਸਮਝਣੇ ਪੈਣਗੇ, ਹੌਲੀ ਹੌਲੀ ਟਾਈਮ ਪਾ ਕੇ ਸਮਝ ਆ ਵੀ ਜਾਣੇ ਆ, ਆ ਰਹੇ ਵੀ ਹੈ। ਕਈ ਗੱਲਾਂ ਸਮਝ ਆ ਵੀ ਰਹੀਆਂ ਤੇ ਕਈ ਆ ਵੀ ਜਾਣਗੀਆਂ ਆਉਣ ਵਾਲੇ। ਤੁਸੀਂ ਵੇਖਿਓ 6 ਮਹੀਨਿਆਂ ਵਿੱਚ, ਸਾਲ ਵਿੱਚ ਬਹੁਤ ਫਰਕ ਪੈ ਜਾਣਾ। ਨਾਲ ਨਾਲ ਤੁਰਨ ਵਾਲੇ ਅੱਗੇ ਅੱਗੇ ਵੱਧ ਰਹੇ ਆ, ਥੋੜੀ ਥੋੜੀ ਡੋਜ ਆਪਾਂ ਨੂੰ ਮਿਲ ਰਹੀ ਹੈ, ਥੋੜੀ ਥੋੜੀ ਥੋੜੀ ਥੋੜੀ ਥੋੜੀ ਥੋੜੀ, ਫਿਰ ਉਨਾ ਹੀ ਸਾਡੀ ਕਪੈਸਿਟੀ ਬਣੀ ਜਾਂਦੀ ਹੈ, ਥੋੜਾ ਜਿਹਾ ਹੋਰ ਹੋਰ ਹੋਰ ਹੋਰ, ਹੌਲੀ ਹੌਲੀ ਗੱਲ ਪਕੜ ਚਾਉਣੀ। ਸੋ ਕਈ ਗੱਲਾਂ ਇੱਕਦਮ ਕਰ ਦਈਏ ਨਾ, ਕਈ ਬੰਦੇ ਕਹਿੰਦੇ ਆਹ ਵੀ ਦੱਸੋ ਐ ਨਹੀਂ, ਇੱਕਦਮ ਕਰ ਦਿਆਂਗੇ ਹਾਜ਼ਮੇ ਖਰਾਬ ਹੋ ਜਾਣਗੇ। ਦੋ ਚਾਰ ਤੇ ਝੱਲ ਲੈਣਗੇ, ਬਾਕੀਆਂ ਤੋਂ ਨਹੀਂ ਝੱਲ ਹੋਣਾ, ਬਾਕੀਆਂ ਨੇ ਰੌਲਾ ਪਾ ਲੈਣਾ। ਥੋੜੀ ਥੋੜੀ ਚੱਲਣ ਦਿਓ, ਥੋੜੀ ਥੋੜੀ ਸਮਝੀ ਚੱਲੀਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਮਿਹਰ ਕਰਨ, ਤਕੜੇ ਹੋ ਕੇ ਸੇਵਾ ਕਰਿਆ ਕਰੋ। ਹਮੇਸ਼ਾ ਇੱਥੇ ਸਟੇਜ ਤੇ ਸਨਮਾਨ ਵੀ ਕਰੀਦਾ, ਜਿਹੜੇ ਕੋਈ ਇੱਥੇ ਲੰਗਰਾਂ 'ਚ ਸੇਵਾ 5-5 ਸਾਲਾਂ ਤੋਂ, 10 ਸਾਲਾਂ ਤੋਂ, ਕਈ 18-18 ਸਾਲਾਂ ਤੋਂ ਇੱਥੇ ਕਰ ਰਹੇ ਆ ਕੰਮ, ਤੇ ਕਰਨਾ ਚਾਹੀਦਾ ਵੀ ਹੈ। ਸੇਵਾ ਜਿਹੜਾ ਬੰਦਾ ਕਰਦਾ ਅੱਗੇ ਵੀ ਉਹੀ ਆਉਣਾ ਚਾਹੀਦਾ, ਸਤਿਕਾਰ ਤੇ ਕਦਰ ਵੀ ਉਸੇ ਬੰਦੇ ਦੀ ਹੋਣੀ ਚਾਹੀਦੀ। ਮੈਂ ਹੁਣ ਇੱਥੇ ਵੀ ਥੋੜਾ ਜਿਹਾ ਸਫਾਈ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਅਸਥਾਨ ਦੇ ਉੱਤੇ ਵੀ। ਮੈਂ ਸੋਚਦਾ ਵੀ ਜਿਹੜਾ ਬੰਦਾ ਸੇਵਾਦਾਰ ਹੈ, ਸੇਵਾਦਾਰ ਕਹੀਏ ਵੀ ਉਹਨੂੰ ਤੇ ਸੇਵਾਦਾਰ ਦਿਸੇ ਵੀ ਉਹ, ਦੂਜੇ ਦੇ ਅਸੀਂ ਕਿਉਂ ਥਾਲੀ ਚੱਕ ਕੇ ਹੱਥ ਧਵਾਉਂਦੇ ਤੁਰੇ ਫਿਰਦੇ? ਹੱਥ ਧਵਾਓ ਜੀ, ਪ੍ਰਸ਼ਾਦਾ ਛਕਾਓ ਜੀ, ਅਗਲੇ ਨੂੰ ਚੱਲ ਉੱਥੇ ਖੜਾ ਹੋ, ਉਹ ਉੱਥੇ ਵਾਸ਼ਫੇਸ਼ਨ ਲੱਗਿਆ ਧੋ ਲੈ ਜਾ ਕੇ। ਜਿਹੜਾ ਯੋਗ ਨਹੀਂ, ਸੇਵਾਦਾਰ ਜਿਹੜਾ ਹੈ ਉਹੀ ਸੇਵਾਦਾਰ ਦਿਸੇ, ਉਸੇ ਨੂੰ ਸੇਵਾਦਾਰ ਕਹੀਏ। ਹਰੇਕ ਨੇ ਸੇਵਾ, ਜਦੋਂ ਤੁਸੀਂ ਗਧੇ ਤੇ ਘੋੜੇ ਨੂੰ ਬਰਾਬਰ ਕਰਦੇ ਨੇ ਨਾ, ਫਿਰ ਘੋੜੇ ਦੀ ਬੇਇੱਜ਼ਤੀ ਹੋ ਜਾਂਦੀ ਹੈ, ਘੋੜੇ ਦੀ ਬੇਇੱਜ਼ਤੀ ਹੋ ਜਾਂਦੀ ਹੈ। ਅਗਲਾ ਕਹਿੰਦਾ ਯਾਰ ਗਧਾ ਵੀ ਘੋੜਾ ਹੀ ਹੈ, ਘੋੜਾ ਵੀ ਘੋੜਾ ਹੀ ਹੈ, ਤੁਸੀਂ ਗਧੇ ਨੂੰ ਗਧਾ ਕਹੋ, ਘੋੜੇ ਨੂੰ ਘੋੜਾ। ਜੋ ਜਿੰਨਾ ਯੋਗ ਹੈ ਉਹਨਾਂ ਉਹਦੀ ਕਦਰ ਹੋਣੀ ਚਾਹੀਦੀ। ਸੋ ਮੈਂ ਇਹ ਹੁਣ ਹੌਲੀ ਹੌਲੀ ਸਾਰਾ ਕੋਸ਼ਿਸ਼ ਕਰਦਾ, ਕਿਉਂਕਿ ਮੈਂ ਆਪਣੇ ਸੁਭਾਅ ਨੂੰ ਵੀ ਕਈ ਗੱਲਾਂ ਵਿੱਚ, ਹੁਣ ਕਈ ਬੰਦਿਆਂ ਨੂੰ ਮੈਂ ਨਹੀਂ ਮਿਲਣਾ ਹੁੰਦਾ, ਮੈਂ ਹੁਣ ਪਹਿਲਾਂ ਮੈਂ ਇਦਾਂ ਜੇ ਕਰੀ ਜਾਂਦਾ ਹੁੰਦਾ ਵੀ ਮਿਲਾਂਗੇ ਕਰਦੇ ਹਾਂ ਕੋਈ ਨਹੀਂ, ਹੁਣ ਮੈਂ ਸਪਸ਼ਟ ਕਹਿ ਦੇਣਾ ਵੀ ਮੈਂ ਨਹੀਂ ਮਿਲਦਾ। ਅਗਲਾ ਕਹਿੰਦਾ ਮੈਂ ਮਿਲਣਾ ਸੀ ਜੀ, ਤੈਂ ਮੈਨੂੰ ਪਤਾ ਵੀ ਦੋਗਲਾ ਬੰਦਾ ਹੈ, ਫਿਰ ਅੱਜ ਇਹਨੂੰ ਮਿਲਾਂਗੇ, ਇਹਨੂੰ ਅੱਜ ਛੱਡ ਜੇ ਭਾਵੇਂ 2 ਸਾਲਾਂ ਨੂੰ ਛੱਡ ਜੇ, ਛੱਡ ਇਹਨੇ ਜਾਣਾ ਹੀ, ਅੱਜ ਇਹਨੂੰ ਖੁਸ਼ ਕਿਉਂ ਕਰੀਏ, ਫਿਰ ਅੱਜ ਹੀ ਕਹਿ ਦੇਣਾ ਮੈਂ ਨਹੀਂ ਮਿਲਣਾ। ਅਗਲਾ ਕਹਿੰਦਾ ਵੀ ਨਹੀਂ ਜੀ ਪਤਾ ਹੈ ਜੀ, ਉਹਦੀ ਕਦਰ ਕਰੋ ਜਿਹੜਾ ਸਾਡਾ ਪਿਆਰ ਕਰਨ ਵਾਲਾ, ਜਿਹੜਾ ਸਮਝਦਾ। ਮੀਣੇ ਜੇ ਬੰਦਿਆਂ ਨੂੰ ਸੈੱਟ ਕਰਦੇ ਰਹਾਂਗੇ, ਹੁਣ ਕਈ ਬੰਦੇ ਨਾ ਸਾਰੀ ਜ਼ਿੰਦਗੀ ਵੀ ਮੈਂ ਮੇਰਾ ਬੱਚਾ ਮੇਰਾ ਬਣ ਜੇ, ਮੇਰਾ ਪੁੱਤ ਮੇਰਾ, ਉਹਨੂੰ ਚੰਗਾ ਬਣ ਬਣ ਕੇ ਵਿਖਾਉਂਦਾ ਰਹਿੰਦਾ, ਤੇ ਪੁੱਤ ਗਿਆ ਆਪਣੇ ਬੱਚੇ ਲੈ ਕੇ, ਉਹ ਮੁੜ ਕੇ ਇਹਨੂੰ ਪੁੱਛਦਾ ਵੀ ਨਹੀਂ ਵੀ ਇਹ, ਉਹਨੂੰ ਹੀ ਸੈੱਟ ਕਰਦਾ ਰਹਿ ਗਿਆ, ਉਹ ਘਰ ਵਾਲੀ ਨੂੰ ਕਦੇ ਪੁੱਛੇ ਹੀ ਨਹੀਂ, ਜਿਹੜੀ ਇਹਦੇ ਮਗਰ ਰੋਟੀਆਂ ਸੁੱਕੀਆਂ ਲੈ ਕੇ ਮਗਰ ਮਗਰ ਤੁਰੀ ਫਿਰਦੀ, ਉਹਨੂੰ ਵੀ ਪੁੱਛ ਲੈ ਕਦੇ, ਉਹ ਵੀ ਤੇਰੇ ਨਾਲ ਤੁਰੀ ਫਿਰਦੀ, ਉਹਦੀ ਕਦਰ ਕਰ ਲੈ। ਸੋ ਤਾਂ ਕਰਕੇ ਭਾਈ ਇਸ ਗੱਲ ਦਾ ਆਪਾਂ ਖਿਆਲ ਰੱਖੀਏ ਵੀ ਜਿੱਥੇ ਕੋਈ ਜਿਹੜਾ ਸਹੀ ਹੈ ਉਹਨੂੰ ਸਹੀ ਕਹਿਣਾ ਸ਼ੁਰੂ ਕਰੋ, ਚੰਗੀ ਤਰ੍ਹਾਂ ਨਾ ਇਹਦੀ ਚੰਗੀ ਤਰ੍ਹਾਂ ਘੋਖ ਕਰੀਏ ਆਪਣੀ ਜ਼ਿੰਦਗੀ ਵਿੱਚ ਨਾ। ਸਾਰੇ ਬੰਦੇ ਆਪਣੇ ਆਪ ਨੂੰ ਚੈੱਕ ਕਰੋ, ਇੱਥੇ ਇਹਦੀ ਸਫਾਈ ਕਰੋ ਸਾਰੇ। ਕਈ ਕੱਢਦੇ ਨਹੀਂ ਹੁੰਦੇ ਤੁਸੀਂ ਆਹ ਫੇਸਬੁੱਕਾਂ ਤੇ, ਕਈ ਕਹਿਣਗੇ ਸਫਾਈ ਕਰ ਰਹੇ ਹਾਂ ਜੀ, ਜਿੰਨੇ ਮੇਰੇ ਦੂਜੇ ਨੇ ਨਿਕਲੋ ਮੇਰੇ ਫੇਸਬੁੱਕ ਚੋਂ ਬਾਹਰ, ਕਹਿੰਦੇ ਨਹੀਂ ਕਈ ਵੀ ਮੇਰੇ ਵਾਲੇ ਹੀ ਰਹਿ ਜਾਓ ਬਸ, ਇਹਨੂੰ ਵੀ ਕਰੋ ਕਦੇ ਨਾ ਕਦੇ ਸਾਫ, ਇੱਥੇ ਵੀ ਸਫਾਈ ਕਰੋ, ਇਹਨੂੰ ਵੀ ਡਿਲੀਟ ਮਾਰੋ ਸਾਰਾ ਕੁਛ ਜਿਹੜਾ ਗਲਤ ਮਲਤ ਚੱਕੀ ਫਿਰਦੇ ਹੋ ਨਾਲ। ਐਵੇਂ ਭਾਰ ਨਾ ਚੱਕੋ ਬੋਝ ਨਾ ਚੱਕੀ ਫਿਰੋ ਕਈ ਰਿਸ਼ਤਿਆਂ ਦਾ ਬੋਝ ਢੋ ਰਹੇ ਹੋ ਭਾਈ ਬੋਝ ਕਿਉਂ ਢੋਨੇ ਹੋ ਖਿਹੜਾ ਛੱਡੋ ਵੀ ਚੱਲ ਬਈ ਬਸ ਖਿਹੜਾ ਛੱਡ ਦੇ ਜਿਹੜਾ ਨਹੀਂ ਜੋ ਉਹਦਾ ਖਿਹੜਾ ਛੱਡ ਦਿਓ ਸਾਡੇ ਕਈ ਇੱਥੇ ਫੁਕਰੇ ਫਕਰੇ ਜੇ ਹੈ ਨੇ ਅਜੇ ਵੀ ਹੈ ਨੇ ਸਭ ਸਭ ਸਫਾਈ ਕਰਨੀ ਸੈੱਟ ਕਰਨਾ ਸਾਰਾ ਕੁਛ ਆਓ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੋ ਹੁਕਮਨਾਮੇ ਸੁਣੀਏ ਗੁਰੂ ਜੀ ਜਾਣਗੇ ਫਿਰ ਆਪਾਂ ਚੱਲਾਂਗੇ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਾਰੀ ਸੰਗਤ ਦਾ ਸਾਰੇ ਸੇਵਾਦਾਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਸੇਵਾ ਕਰਕੇ ਤਿਆਰੀ ਕੀਤੀ ਹੈ ਭਾਈ ਸਾਰੇ ਸੇਵਾਦਾਰਾਂ ਦਾ ਧੰਨਵਾਦ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਉਹ ਆਪੋ ਆਪਣੇ ਘਰੋਂ ਕਰੀ ਚਾਲਾ ਪਾਇਓ ਪਹਿਲਾਂ ਨਹੀਂ ਜਾਣਾ ਗੁਰੂ ਜੀ ਜਾਣਗੇ ਫਿਰ ਆਪਾਂ ਸਾਰੇ ਚਾਲਾ ਪਾਵਾਂਗੇ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰ ਸਰਵਾਰ ਪਰੀਆਂ ਸ਼ਬਦ ਗਾਵਣਿਆ ਮੇਰੇ ਤੂੰ ਸਭ ਵਿਸਾਰਨਾ ਹੀ ਕਰ ਸੱਚੇ ਸਾਹਿਬ ਕਿਆ ਕਹੀ ਕਰ ਤੇਰੇ ਵਿਸਰ ਨਾਹੀਂ ਦਾਤਾਰੇ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ ਸੋ ਕਹੁ ਟਲ ਗੁਰ ਸੇਵੀਏ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਸਰੀ ਮਹੱਲਾ ਪੰਜਵਾਂ दीन दर्द निवार ठाकुर राखे जन किया तरन तारण हर निद दुख ना सके बया दीन दर्द निवार ठाकुर राखे जन किया तरन तारण हर निद दुख न सके बया साधु संग भजो गोपाल आन संजम किछ ना सूझे एह जतन काट कल काल रहाओ आद अंत दयाल पूरन तिस बिना नहीं कोई जन्म मरण निवार हर जप सिमर स्वामी सोए वेद सिमरत खते शास्त्र भगत करे विचार मुक्त पाइए साध संगत बिन सजाए अंधार चरण कमल उदार जन का रास पूंजिए तान मान दीवान साचा नानक की प्रभटे चरण कमल आधार जन का रास पूंजिए तान मान दीवान साचा नानक की प्रभु टेक वाहिगुरु जी का खालसा वाहिगुरु जी की फतेह।